ਧੰਨ ਵਾਹਿਗੁਰੂ ਸਾਹਿਬ ਜੀ। ਚੇਤਨ ਹੈ ਤਉ ਚੇਤ ਲੈ ਇਸ ਦਿਨ ਮਹਿ ਪ੍ਰਾਣ। ਛਿਨ ਛਿਨ ਔਤ ਬਿਹਾਤ ਹੈ ਫੂਟੇ ਕੱਟ ਜਿਉ ਪਾਨੀ ਹਰ ਗੁਣ ਕਾਹੇ ਨ ਗਾਵਹੀ ਮੂਰਖ ਗਿਆਨਾ। ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ ਅਜਹੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ। ਅਜਹੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ। ਕਹੁ ਨਾਨਕ ਤੇ ਭਜਨ ਤੇ ਕਹੁ ਨਾਨਕ ਤੇ ਭਜਨ ਤੇ ਨਿਰਭੈ ਪਦ ਪਵੇ। ਆਓ ਕੁਝ ਸਮਾਂ ਰਲ ਕੇ ਗੁਰਬਾਣੀ ਗਾਇਨ ਕਰੀਏ। ਸੰਗਤ ਲੇਟ ਆ ਰਹੀ ਹੈ ਥੋੜ੍ਹੀ ਜਿਹੀ, 2 ਵੱਜ ਗਏ ਹੈ, ਜਲਦੀ ਆਉਣ ਦਾ ਸੁਭਾਅ ਬਣਾਈਏ। ਜਿਹੜੇ ਬਾਹਰ ਆਵਾਜ਼ ਸੁਣਦੇ ਆ, ਲੰਗਰ ਵਗੈਰਾ ਜੇ ਬੰਦ ਕਰ ਦਿਓ, ਬਾਅਦ ਸ਼ੁਰੂ ਕਰ ਲਾਂਗਾ। ਮੈਂ ਰਸਤੇ ਵਿੱਚ ਆਉਂਦਾ ਸੀ, ਵੇਖਦਾ ਸੀ ਟਰਾਲੀਆਂ ਤੇ ਸੰਗਤ ਲੇਟ ਆ ਰਹੀ ਹੈ। ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ, ਰਲ ਕੇ ਪੜੋ। ਆਪਣੇ ਮਨ ਨੂੰ ਕਹਿਣਾ ਹੈ। ਕਬੀਰ ਸਾਹਿਬ ਆਪਣੀ ਗੱਲ ਕਰਦੇ, ਕਬੀਰ ਮਤਲਬ ਮੇਰਿਆ ਮਨਾ, ਕਬੀਰ ਸੂਤਾ ਕਿਆ ਕਰਵੇ, ਕਬੀਰ ਸੂਤਾ ਕਿਆ ਕਰਵੇ, ਕਬੀਰ ਸੂਤਾ ਕਿਆ ਕਰਵੇ, ਕਬੀਰ ਸੂਤਾ ਕਿਆ ਜਪ ਹੈ ਮੁਰਾਰ, ਉੱਠ ਕੇ ਨਾ ਜਪ ਹੈ ਮੁਰਾਰ, ਉੱਠ ਕੇ ਨਾ ਜਪ ਹੈ ਮੁਰਾਰ, ਉੱਠ ਕੇ ਨਾ ਜਪ ਹੈ ਮੁਰਾਰ, ਉੱਠ ਕੇ ਨਾ ਜਪ ਹੈ ਮੁਰਾਰ, ਉੱਠ ਕੇ ਕੇ ਨਾ ਉੱਠ ਕੇ ਨਾ ਜਪ ਹੈ ਮੁਰਾਦ ਉੱਠ ਕੇ ਨਾ ਜਪ ਹੈ ਮੁਰਾਦ ਕਬੀਰ ਸੂਤਾ ਕਿਆ ਕਰ ਹੈ ਕਬੀਰ ਸੂਤਾ ਕਿਆ ਕਰ ਹੈ ਇੱਕ ਦਿਨ ਸੋਵਨ ਲੰਬੇ ਗੋਡ ਪਸਾਰ ਲੰਬੇ ਗੋਡ ਪਸਾਰ ਲੰਬੇ ਗੋਡ ਪਸਾਰ ਲੰਬੇ ਗੋਡ ਪਸਾਰ ਲੰਬੇ ਗੋਡ ਪਸਾਰ ਕਬੀਰ ਸੂਤਾ ਕਿਆ ਕਰ ਹੈ ਕਬੀਰ ਸੂਤਾ ਕਿਆ ਕਰ ਕਬੀਰ ਸੂਤਾ ਕਿਆ ਕਰ ਹੈ ਉੱਠ ਕੇ ਨਾ ਜਪ ਹੈ ਮੁਰਾਦ ਉੱਠ ਕੇ ਨਾ ਜਪ ਹੈ ਮੁਰਾਦ ਕਬੀਰ ਸੂਤਾ ਕਿਆ ਕਰ ਜਾਗ ਰੇ ਮਨ ਜਾਗਣ ਹਾਰੇ ਜਾਗ ਰੇ ਮਨ ਜਾਗਣ ਜਾਗ ਰੇ ਮਨ ਜਾਗਣ ਹਾਰੇ ਜਾਗ ਰੇ ਮਨ ਜਾਗਣ ਹਾਰੇ ਜਾਗ ਰੇ ਮਨ ਜਾਗਣ ਹਾਰੇ ਜਾਗ ਰੇ ਮਨ ਜਾਗਣ ਹਾਰੇ ਜਾਗ ਰੇ ਮਨ ਜਾਗਣ ਹਾਰੇ ਜਾਗ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ साधु सदा समारे गुर के चरणों हारे अवरुना आवस कमा झूठा मोह है तो चेत में तोते जितना है तो जितना है तो अमृत धारा मन पीवे सुन शब्द विचारा चिम चिम भर से अमृत धारा मन पीवे अमृत धारा मन पीवे सुन शब्द विचारा टिम टिम पर अमृत धारा सुन शब्द विचारा टिम टिम भर से अमृत धारा मन पीवे सुन शब्द विचारा सब किस कर में बाहर तो सो कर्म बुला किस घर में है बाहर नाही बाहर सो तरस भुला सब किस घर में बाहर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਰਲ ਮਿਲ ਬੈਠਣ ਦਾ ਸਮਾਂ ਮਿਲਿਆ ਪਹਿਲੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਆਉਣ ਵਾਲਿਆਂ ਨੂੰ ਬੇਨਤੀ ਹੈ ਕਿ ਪੰਜ ਕੁ ਮਿੰਟ ਵਿੱਚ ਮੱਥਾ ਟੇਕ ਲਓ ਜਲਦੀ ਜਲਦੀ ਕਿਉਂਕਿ 2:30 ਵੱਜ ਗਏ ਐ ਫਿਰ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਰਸਤਾ ਬੰਦ ਕਰ ਦਿਓ ਜਿਹੜੇ ਰਹਿ ਜਾਣਗੇ ਫਿਰ ਬਾਅਦ ਚ ਆਪਾਂ ਮੱਥਾ ਟਿਕਾਵਾਂਗੇ ਸਭ ਨੂੰ ਬੇਨਤੀ ਹੈ ਵੀ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਿਓ ਥੋੜਾ ਸਮਾਂ ਜ਼ਿਆਦਾ ਲਾ ਲਈ ਕਈ ਫਾਰਮੂਲੇ ਸਮਝ ਆ ਜਾਣ ਤੇ ਬੜੇ ਸਵਾਲ ਨੇ ਜਿਹੜੇ ਜ਼ਿੰਦਗੀ ਦੇ ਹੱਲ ਹੋ ਜਾਂਦੇ ਕੋਸ਼ਿਸ਼ ਕਰੀਦੀ ਹੈ ਵੀ ਕੁਛ ਨੁਕਤੇ ਜਿਹੜੇ ਹੈ ਆਪਾਂ ਸਤਸੰਗਤ ਵਿੱਚ ਸਾਂਝੇ ਕਰੀਏ ਤੁਰਨਾ ਸਿੱਖ ਜਾਏ ਨਾ ਬੱਚਾ ਭੱਜਣਾ ਤੇ ਆਪੇ ਸਿੱਖ ਲੈਂਦਾ ਇੱਕ ਵਾਰੀ ਗਡੀਰਾ ਫਾ ਕੇ ਉਹਨੂੰ ਤੁਰਨ ਲਾ ਦਿਓ ਭੱਜ ਤੇ ਉਹਨੇ ਆਪੇ ਹੀ ਲੈਣਾ ਕੁਛ ਗੱਲਾਂ ਸਮਝ ਆ ਜਾਣ ਬਾਕੀ ਦੇ ਸਾਰੇ ਦੀ ਸਾਰੀ ਥਿਊਰੀ ਜਿਹੜੀ ਹੈ ਪੂਰੀ ਗੁਰਮਤ ਦੀ ਫਿਲਾਸਫੀ ਜਿਹੜੀ ਹੈ ਉਹ ਆਪਣੇ ਆਪ ਹੀ ਪਕੜ ਵਿੱਚ ਆਉਣ ਲੱਗ ਜਾਂਦੀ ਹੈ ਟੋਟਲੀ ਡੈਫੀਨੇਸ਼ਨ ਜਿਹੜੀ ਸਾਡੇ ਧਰਮ ਦੀ ਹੈ ਉਲਟ ਦੱਸੀ ਗਈ ਹੈ ਉਲਟ ਸਮਝਾਈ ਗਈ ਹੈ ਇਸੇ ਕਰਕੇ ਇੰਨੇ ਸਾਲ ਗੁਜ਼ਰਨ ਤੋਂ ਬਾਅਦ ਵੀ ਉਹਦੀ ਕੋਈ ਆਊਟਪੁੱਟ ਨਹੀਂ ਨਿਕਲੀ ਉਹੀ ਨਲਾਇਕ ਲੀਡਰ ਨੇ ਸਾਡੇ ਉਹੀ ਵਕਾਊ ਆਗੂ ਨੇ ਸਾਡੇ ਉਹ ਸਾਡੇ ਵਿੱਚੋਂ ਹੀ ਗਏ ਹੋਏ ਨੇ ਸਾਡੇ ਵਿੱਚੋਂ ਹੀ ਨਿਕਲੇ ਹੈ ਕੋਸ਼ਿਸ਼ ਕਰੀਏ ਕਿ ਸਹੀ ਤਰੀਕੇ ਨਾਲ ਗੁਰਮਤ ਨੂੰ ਅਸੀਂ ਸਮਝ ਸਕੀਏ ਤਾਂ ਜੋ ਘੱਟ ਤੋਂ ਘੱਟ ਆਪਾਂ ਤੇ ਜਿੱਦਾਂ ਦੇ ਹੈ ਆ ਬੇਈਮਾਨ ਜੇ ਹੈ ਹੀ ਆ ਆਪਾਂ ਪਰ ਘੱਟ ਤੋਂ ਘੱਟ ਅਗਲੀ ਪੀੜ੍ਹੀ ਜਿਹੜੀ ਹੈ ਉਹ ਬਦਲ ਜਾਏ ਸਾਡੇ ਆਉਣ ਵਾਲੇ ਪੁੱਤਰ ਸਾਡੇ ਪੋਤਰੇ ਉਹ ਸਾਡੇ ਵਰਗੇ ਨਾ ਜਿੱਦਾਂ ਦੇ ਅਸੀਂ ਮੈਂ ਆਪਣੇ ਆਪ ਨੂੰ ਵਿੱਚ ਗਿਣ ਕੇ ਕਹਿ ਰਿਹਾ ਭਾਈ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਆਪਣੇ ਆਪ ਨੂੰ ਗਿਣ ਕੇ ਕਹਿ ਰਿਹਾ ਵੀ ਜਿੱਦਾਂ ਦੇ ਸਾਡੇ ਸੁਭਾਅ ਨੇ ਉਦਾਂ ਦੇ ਸੁਭਾਅ ਅੱਗੇ ਨਾ ਜਾਣ ਉਹਨਾਂ ਦੇ ਸੁਭਾਅ ਸਾਡੇ ਨਾਲੋਂ ਵੱਖਰੇ ਹੋਣ ਉਹਨਾਂ ਦੀ ਸੋਚ ਸਾਡੇ ਨਾਲੋਂ ਵੱਖਰੀ ਹੋਵੇ ਪੜ੍ਹ ਲਿਖ ਤੇ ਜ਼ਰੂਰ ਪੀੜ੍ਹੀ ਗਈ ਹੈ ਪਰ ਪੜ੍ਹਾਈ ਨਾਲ ਅਕਲ ਨਹੀਂ ਆਉਂਦੀ ਅਕਲ ਹੋਰ ਚੀਜ਼ ਹੈ ਪੜ੍ਹਾਈ ਹੋਰ ਗੱਲ ਹੈ ਪੜ੍ਹਾਈ ਤੇ ਇੱਕ ਇਨਫੋਰਮੇਸ਼ਨ ਹੈ ਇੱਕ ਜਾਣਕਾਰੀ ਹੈ ਜਾਣਕਾਰੀ ਆਪਣਾ ਗਿਆਨ ਥੋੜਾ ਹੁੰਦਾ ਹੈ ਆਪਣਾ ਗਿਆਨ ਤੇ ਉਦੋਂ ਬਣਦਾ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਉਹਨੂੰ ਪ੍ਰੈਕਟੀਕਲ ਕਰਦੇ ਹਾਂ ਸਾਡਾ ਐਕਸਪੀਰੀਅੰਸ ਹੁੰਦਾ ਹੈ ਫਿਰ ਅਸੀਂ ਦੱਸਦੇ ਹਾਂ ਫਿਰ ਉਹ ਗਿਆਨ ਹੁੰਦਾ ਹੈ ਨਹੀਂ ਤੇ ਉਹ ਜਾਣਕਾਰੀ ਹੁੰਦੀ ਹੈ ਜਾਣਕਾਰੀ ਦੇ ਲਈ ਕੋਈ ਵੱਡੀ ਗੱਲ ਨਹੀਂ ਤੁਸੀਂ ਕਿਤਾਬਾਂ ਪੜ੍ਹੀ ਚੱਲੋ ਜਾਣਕਾਰੀ ਇੱਥੇ ਇਕੱਠੀ ਕਰੋ ਅੱਗੇ ਸਟੇਜ ਤੇ ਸੁਣਾ ਦਿਓ ਇਹ ਤੇ ਜਾਣਕਾਰੀ ਹੈ ਜਿੰਨੀ ਮਰਜ਼ੀ ਦੇ ਵੱਧ ਤੋਂ ਵੱਧ ਜਿਹੜੇ ਬੰਦੇ ਯਾਦ ਕਰ ਸਕਦੇ ਹੁੰਦੇ ਨੇ ਜਿਨ੍ਹਾਂ ਨੂੰ ਕੰਠ ਦੀ ਕੰਠ ਜ਼ਿਆਦਾ ਕਰ ਸਕਦੇ ਹੁੰਦੇ ਹੈ ਉਹ ਜ਼ਿਆਦਾ ਜਾਣਕਾਰੀ ਕਲੈਕਟ ਕਰ ਲੈਂਦੇ ਹੈ ਤੇ ਜ਼ਿਆਦਾ ਜਾਣਕਾਰੀ ਅੱਗੇ ਦਿੰਦੇ ਹੈ ਪਰ ਉਸ ਜਾਣਕਾਰੀ ਨੂੰ ਆਪਣੇ ਐਕਸਪੀਰੀਅੰਸ ਵਿੱਚ ਲਿਆ ਕੇ ਪ੍ਰੈਕਟੀਕਲ ਕਰਕੇ ਫਿਰ ਜਦੋਂ ਅਸੀਂ ਉਹਨੂੰ ਸਮਝ ਕੇ ਅੱਗੇ ਸਮਝਾਉਂਦੇ ਹਾਂ ਉਹ ਗਿਆਨ ਬਣਦਾ ਖੁਦ ਪ੍ਰੈਕਟੀਕਲ ਨਹੀਂ ਤੇ ਜਾਣਕਾਰੀ ਅੱਜ ਆਲੇ ਦੁਆਲੇ ਬਹੁਤੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਗਿਆਨ ਨਹੀਂ ਦਿੱਤਾ ਜਾ ਰਿਹਾ ਜਾਣਕਾਰੀ ਸੋ ਕੋਸ਼ਿਸ਼ ਕਰੀਏ ਕਿ ਖੁਦ ਸਮਝਿਆ ਜਾਏ ਮੈਂ ਹਰੇਕ ਜਗ੍ਹਾ ਹੀ ਪਿੱਛੇ ਮੈਂ ਪੱਖੋਵਾਲ ਵੀ ਬੇਨਤੀ ਕੀਤੀ ਸੀ ਹੁਣ ਮੈਂ ਗਵਾਲੀਅਰ ਪ੍ਰੋਗਰਾਮ ਸੀ ਮੈਂ ਕੱਲ ਉਧਰੋਂ ਆਇਆ ਤੇ ਮੈਂ ਹਰ ਜਗ੍ਹਾ ਹੀ ਬੇਨਤੀ ਕਰਦਾ ਹੁੰਦਾ ਜਰਾ ਤੁਸੀਂ ਮੈਨੂੰ ਜਰਾ ਐਕਟਿਵ ਹੋਵੋ ਪਿਆਰਿਓ ਮੈਂ ਤੁਹਾਨੂੰ ਅੱਗੇ ਵੀ ਪੁੱਛਦਾ ਹੁੰਦਾ ਅੱਜ ਫਿਰ ਪੁੱਛਦਾ ਸਾਡਾ ਗੁਰੂ ਦੇਹ ਹੈ ਕਿ ਗਿਆਨ ਹੈ ਬੋਲੋ ਸੰਗਤ ਦੱਸੋ ਬਈ ਗਿਆਨ ਸਿੱਖ ਧਰਮ ਹੈ ਜਿਹੜਾ ਦੇਹ ਦਾ ਪੁਜਾਰੀ ਹੈ ਕਿ ਗਿਆਨ ਦਾ ਦੇਹ ਨੂੰ ਮੰਨਦਾ ਕਿ ਗਿਆਨ ਨੂੰ ਮੰਨਦਾ ਫਿਰ ਮੈਨੂੰ ਇਹ ਦੱਸੋ ਵੀ ਗਿਆਨ ਵੇਖਣ ਦਾ ਵਿਸ਼ਾ ਹੁੰਦਾ ਹੈ ਕਿ ਗਿਆਨ ਲੈਣ ਦਾ ਵਿਸ਼ਾ ਹੁੰਦਾ ਬੋਲੋ ਲੈਣ ਦਾ ਵਿਸ਼ਾ ਹੁੰਦਾ ਵੇਖਣ ਦਾ ਕਦੋਂ ਤੋਂ ਬਣ ਗਿਆ ਜੇ ਗੁਰੂ ਗਿਆਨ ਹੈ ਫਿਰ ਤੇ ਲੈਣ ਦਾ ਵਿਸ਼ਾ ਵੇਖਣ ਦਾ ਵਿਸ਼ਾ ਨਹੀਂ ਹੁੰਦਾ ਪਰ ਸਾਡੀ ਤੇ ਪ੍ਰੋਬਲਮ ਇਹ ਹੈ ਜਦੋਂ ਬੰਦਾ ਇੱਕ ਵਾਰੀ ਕੋਈ ਗਲਤ ਰਾਹ ਤੇ ਟਰੈਕ ਤੇ ਪਾਤਾ ਤੁਸੀਂ ਮੁੜ ਕੇ ਤੇ ਫਿਰ ਉਹ ਗਲਤੀ ਜਾਊ ਸਾਰੀ ਜ਼ਿੰਦਗੀ ਜਦੋਂ ਇੱਕ ਵਾਰੀ ਉਹਨੂੰ ਹੁਣ ਮੰਨ ਲਓ ਜਾਣਾ ਤੇ ਪਟਿਆਲੇ ਨੂੰ ਸੀ ਮੂੰਹ ਉਹਦਾ ਸੰਗਰੂਰ ਨੂੰ ਕਰਾ ਦਿੱਤਾ ਫਿਰ ਉਹ ਭਾਵੇਂ ਹੌਲੀ ਜਾਏ ਭਾਵੇਂ ਤੇਜ਼ ਜਾਏ ਪਟਿਆਲੇ ਕਿਵੇਂ ਪਹੁੰਚ ਜੂ ਜਦੋਂ ਪਾਈ ਪੁੱਠੇ ਪਾਸੇ ਦਿੱਤਾ ਉਹਨੂੰ ਪਹਿਲਾ ਹੀ ਟਰੈਕ ਜਦੋਂ ਬੰਦੇ ਦਾ ਪਹਿਲਾ ਕਦਮ ਹੀ ਗਲਤ ਹੈ ਜਦੋਂ ਉਹਨੂੰ ਤੋਰਿਆ ਹੀ ਗਲਤ ਹੈ ਰਾਹ ਦੱਸਿਆ ਹੀ ਗਲਤ ਹੈ ਉਦੋਂ ਬਾਅਦ ਭਾਵੇਂ ਉਹ ਭੱਜੇ ਭਾਵੇਂ ਹੌਲੀ ਜਾਏ ਉਹ ਪੁੱਠੇ ਪਾਸੇ ਜਾਏ ਕਈ ਧਰਮੀ ਬਹੁਤ ਸਪੀਡ ਨਾਲ ਜਾ ਰਹੇ ਨੇ ਕਈ ਸਲੋ ਜਾ ਰਹੇ ਨੇ ਪਰ ਜਾ ਸੀ ਪੁੱਠੇ ਪਾਸੇ ਹੀ ਜਦੋਂ ਗਿਆਨ ਲੈਣ ਦਾ ਵਿਸ਼ਾ ਸੀ ਤੇ ਗਿਆਨ ਵੇਖਣ ਦਾ ਵਿਸ਼ਾ ਕਦੋਂ ਤੋਂ ਬਣਾ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ ਆਪਾਂ ਸਾਰੇ ਹੀ ਪੜ੍ਹਦੇ ਹਾਂ ਇਹ ਮੈਂ ਗੱਲ ਹੁਣ ਹਰੇਕ ਸਟੇਜ ਤੇ ਕਹਿੰਦਾ ਹੁੰਦਾ ਮੈਨੂੰ ਤਕਰੀਬਨ 5-6 ਮਹੀਨੇ ਹੋ ਗਏ ਆ ਚਾਰ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਤੇ ਬਹੁਤ ਜ਼ੋਰ ਨਾਲ ਕਹੀ ਹੈ ਇਹ ਗੱਲ ਮੈਂ ਜੇ ਕਿਤੇ ਫਾਰਮੂਲੇ ਲਾਣੇ ਸਿੱਖ ਲਈਏ ਇੱਕ ਕਦਮ ਸਹੀ ਪੱਟੀਏ ਫਿਰ ਅਗਲੇ ਕਦਮ ਤੇ ਆਪੇ ਸਹੀ ਹੋ ਜਾਣਗੇ ਪਹਿਲਾਂ ਹੀ ਗਲਤ ਹੈ ਤੇ ਸਾਰਾ ਕੁਝ ਹੀ ਗਲਤ ਹੋ ਗਿਆ ਬੜੀ ਵੱਡੀ ਪ੍ਰੋਬਲਮ ਪਈ ਸਾਡਾ ਸਭ ਤੋਂ ਵੱਡਾ ਨੁਕਸਾਨ ਹੋਇਆ ਕਿਉਂਕਿ ਗਿਆਨ ਲੈਣ ਦਾ ਵਿਸ਼ਾ ਸੀ ਗਿਆਨ ਵੇਖਣ ਦਾ ਵਿਸ਼ਾ ਬਣਾ ਲਿਆ ਤੇ ਜਦੋਂ ਗਿਆਨ ਲੈਣ ਦਾ ਵਿਸ਼ਾ ਸਮਝ ਆ ਗਿਆ ਫਿਰ ਵੇਖਿਓ ਜਿਵੇਂ ਨਿਆਣੇ ਸਾਡੇ ਨਾ ਪਹਿਲੀ ਵਿੱਚ ਪਹਿਲੀ ਕਲਾਸ 'ਚ ਕਿਵੇਂ ਏ ਬੀ ਸੀ ਬੋਲਣ ਲੱਗ ਜਾਂਦੇ ਆ ਕੇ ਦੂਜੀ 'ਚ ਕਿੰਨੀ ਗੱਲ ਕਰਨ ਲੱਗ ਜਾਂਦੇ ਤੀਜੀ 'ਚ ਕਿਵੇਂ ਪੰਜਵੀਂ ਤੱਕ ਜਾਂਦਾ ਇੰਗਲਿਸ਼ ਮੀਡੀਅਮ ਵਿੱਚ ਪੜ੍ਹਨ ਵਾਲਾ ਬੱਚਾ ਪੂਰੀ ਗੱਲ ਅੰਗਰੇਜ਼ੀ ਵਿੱਚ ਕਰਨ ਲੱਗ ਜਾਂਦਾ ਆਖੋ ਸਭ ਪੰਜਵੀਂ ਤੱਕ ਜਾਂਦਾ ਜਾਂਦਾ ਕਿੱਥੇ ਤੱਕ ਪਹੁੰਚ ਜਾਂਦਾ ਤੇ ਜਦੋਂ ਉਹ ਬੱਚਾ ਦਸਵੀਂ 'ਚ ਜਾਂਦਾ ਕਿੰਨਾ ਬ੍ਰੇਨ ਉਹਦਾ ਐਕਟਿਵ ਹੋ ਚੁੱਕਿਆ ਹੁੰਦਾ ਸ਼ਾਰਪ ਹੋ ਜਾਂਦਾ ਹੁੰਦਾ ਕਿਉਂਕਿ ਹੁਣ ਉਹ ਸਹੀ ਜਾ ਰਿਹਾ ਹੁਣ ਉਹਦਾ ਇੱਕ ਇੱਕ ਸਾਲ ਉਹਨੂੰ ਕਿਤੇ ਦੀ ਕਿਤੇ ਪਹੁੰਚਾਉ ਸਹੀ ਸਹੀ ਤੁਰ ਪਿਆ ਤੇ ਫਿਰ ਤੇ ਅੱਗੇ ਤੋਂ ਅੱਗੇ ਉਹਨੇ ਤੁਰਿਆ ਹੀ ਜਾਣਾ ਹੈ ਨਾ ਇੱਕ ਵਾਰੀ ਉਹਨੂੰ ਸਹੀ ਐਡਮਿਸ਼ਨ ਮਿਲ ਜੇ ਔਰ ਸਹੀ ਸਮਝ ਕੇ ਫਿਰ ਤੁਰੇ ਹੁਣ ਤੇ ਸਾਡੇ 40-40 ਸਾਲ ਕਿਸੇ ਕੰਮ ਨਹੀਂ ਆਏ ਅਸੀਂ ਉਦਣ ਵੀ ਅਨਪੜ੍ਹ ਸੀ ਜਿੱਦਣ ਅੰਮ੍ਰਿਤ ਛਕਿਆ ਸੀ ਅੱਜ ਵੀ ਅਨਪੜ੍ਹ ਅਸੀਂ ਉਦਣ ਵੀ ਇਹੋ ਜਿਹੇ ਸੀ ਜਿੱਦੇ ਅਸੀਂ ਗੁਰੂ ਵਾਲੇ ਬਣੇ ਸੀ ਉਹੋ ਜਿਹੀ ਅੱਜ 20-30 ਸਾਲ ਲੰਘਣ ਤੋਂ ਬਾਅਦ ਕਾਰਨ ਕੀ ਹੋਇਆ ਕਿਉਂਕਿ ਸ਼ੁਰੂਆਤ ਹੀ ਗਲਤ ਕਰਾ ਦਿੱਤੀ ਸਾਡੀ ਸਾਡੇ ਦਿਮਾਗ 'ਚ ਜੋ ਭਾਇਆ ਗਿਆ ਉਹ ਟੋਟਲੀ ਗਲਤ ਸ਼ੁਰੂਆਤ ਗਲਤ ਹੋ ਗਈ ਉਦੋਂ ਬਾਅਦ ਤੇ ਪੁੱਠੇ ਪਾਸੇ ਹੀ ਤੁਰੇ ਨੇ ਆਓ ਹੁਣ ਪਹਿਰੇਦਾਰਾਂ ਨੂੰ ਬੇਨਤੀ ਵੀ ਲਾਈਨ ਬਣਾ ਲਓ ਅੱਧ ਜੇ ਦੇ ਵਿੱਚ ਲਾਈਨ ਬਣਾ ਕੇ ਬੈਠ ਜਾਓ ਜਿਹੜੇ ਆਉਣਗੇ ਉੱਥੇ ਹੀ ਪਾਇਓ ਆਪਾਂ ਸਾਰੇ ਧਿਆਨ ਇਕਾਗਰ ਰੱਖਿਓ ਹਾਜ਼ਰ ਹੋ ਕੇ ਸੁਣਿਓ ਵੀ ਪਿਆਰਿਓ ਅੱਜ ਕੱਲ੍ਹ ਪੋਹ ਦਾ ਮਹੀਨਾ ਨਾ ਜਦੋਂ ਪੋਹ ਦੇ ਮਹੀਨੇ ਵਿੱਚ ਉਧਰੋਂ ਤੇ ਠੰਡ ਲੱਗਦੀ ਹੈ ਹਵਾ ਨਾਲ ਠੰਡ ਲੱਗਦੀ ਹੈ ਸੇਕ ਚੰਗਾ ਲੱਗਦਾ ਤੇ ਜਿਵੇਂ ਹੁਣ ਇੱਥੇ ਬੈਠਿਆਂ ਨੂੰ ਸੁਸਤੀ ਬੜੀ ਛੇਤੀ ਪੈਂਦੀ ਦੁਪਹਿਰੇ ਜੇ ਦੇ ਵੇਲੇ ਸੁਸਤੀ ਪੈਣ ਲੱਗ ਜਾਂਦੀ ਹੈ ਕਾਇਮ ਰਹੋ ਕਈ ਤੇ ਆਉਣ ਲੱਗਿਆਂ ਪ੍ਰਸ਼ਾਦੇ ਵੀ ਚਲੋ ਲੰਗਰ 'ਚ ਬਹਿ ਕੇ ਪੰਜ ਚਾਰ ਛਕ ਲੈਣ ਫਿਰ ਸੁਸਤੀ ਵੀ ਪੈਂਦੀ ਹੁੰਦੀ ਫਿਰ ਕੀ ਹੁੰਦਾ ਹੁਣ ਇਕਾਗਰ ਰਹੋ ਭਾਈ ਕਾਇਮ ਜੇ ਹੋ ਕੇ ਬੈਠੋ ਆਉਂਦੇ ਹੋਏ ਤੇ ਕੋਸ਼ਿਸ਼ ਕਰਿਆ ਕਰੋ ਵੀ ਆਉਂਦੇ ਚਾਹ ਛਕ ਲਿਆ ਕਰੋ ਪ੍ਰਸ਼ਾਦਾ ਜਾਣ ਲੱਗੇ ਛਕਿਆ ਕਰੋ ਆਓ ਇਕਾਗਰਤਾ ਬਣਾ ਕੇ ਹਾਜ਼ਰ ਹੋ ਕੇ ਸੁਣੋ ਭਾਈ ਸਤਿਗੁਰ ਨੂੰ ਸਭ ਕੋ ਵੇਖਦਾ ਸਤਿਗੁਰ ਨੂੰ ਸਭ ਕੋ ਵੇਖਦਾ ਜੇ ਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਚਿੱਚਰ ਦਾ ਅਰਥ ਹੈ ਜਿੰਨਾ ਚਿਰ ਬੰਦਾ ਸ਼ਬਦ ਦੀ ਵਿਚਾਰ ਨਹੀਂ ਨਾ ਕਰਦਾ ਵੀ ਗੁਰਬਾਣੀ ਵਿੱਚ ਲਿਖਿਆ ਕੀ ਹੈ ਇੱਥੇ ਵੀ ਨਹੀਂ ਕੰਮ ਨਿਬੜਦਾ ਗੁਰਬਾਣੀ 'ਚ ਲਿਖੇ ਦੀ ਵਿਚਾਰ ਤੇ ਸਟੇਜ ਤੇ ਮੈਂ ਕਰ ਦਿੰਦਾ ਚੱਕ ਸ਼ਬਦ ਦੀ ਅਰਥ ਮੈਂ ਸੁਣਾ ਦਿੰਦਾ ਇਹ ਕਥਾ ਨਹੀਂ ਇੱਕ ਨਾ ਅੰਦਰ ਵਿਚਾਰ ਚੱਲਣ ਲੱਗ ਪੈਂਦਾ ਤੁਹਾਡੇ ਅੰਦਰ ਤੁਹਾਡੀ ਕਥਾ ਚੱਲਣੀ ਹੈ ਹਰੇਕ ਦੇ ਅੰਦਰ ਹੀ ਚੱਲੇਗੀ ਜਦੋਂ ਗੁਰਬਾਣੀ ਦਾ ਸ਼ਬਦ ਚੱਲਣਾ ਹੈ ਨਾਲ ਸਾਡੇ ਮਨ ਵਿੱਚ ਸਟੇਜ ਦੀ ਕਥਾ ਦੇ ਨਾਲ ਸਾਡੇ ਅੰਦਰ ਇੱਕ ਕਥਾ ਚੱਲੇ ਵੀ ਏਦਾਂ ਯਾਰ ਆਹ ਗੱਲ ਜਿਹੜੀ ਹੈ ਮੇਰੇ ਤੇ ਐ ਲੱਗਦੀ ਹੈ ਸੱਚਮੁੱਚ ਮੈਂ ਇੱਥੇ ਗਲਤ ਹਾਂ ਇੱਥੇ ਗੁਰਬਾਣੀ 'ਚ ਏਦਾਂ ਲਿਖਿਆ ਇੱਥੇ ਮੈਂ ਇਹ ਗਲਤੀ ਕਰ ਰਿਹਾ ਮੇਰੇ 'ਚ ਇੱਥੇ ਇਹ ਘਾਟ ਹੈ ਉਦੋਂ ਫਿਰ ਉਹ ਜਿਹੜੀ ਵਿਚਾਰ ਸਾਡਾ ਮਨ ਕਰਦਾ ਹੈ ਉਹ ਫਿਰ ਜਦੋਂ ਗੁਰੂ ਦੇ ਗਿਆਨ ਨੂੰ ਲੈਂਦਾ ਹੈ ਉਹਨੂੰ ਕਹਿੰਦੇ ਆ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਮਨ ਉਸ ਗੱਲ ਨੂੰ ਸਮਝੇ ਮੰਨੇ ਮਨ ਪੀਵੇ ਜਿੰਨਾ ਕੁ ਸੁਣੀ ਜਾਂਦੇ ਆ ਸਾਡੇ ਅੰਦਰ ਜਾਵੇ ਸੁਣੀਏ ਸਾਡੇ ਅੰਦਰ ਜਾਵੇ ਜਿੰਨੀ ਕੁ ਗੱਲ ਸਮਝ ਆਉਂਦੀ ਹੈ ਸਾਡੇ ਅੰਦਰ ਜਾਵੇ ਮਨ ਪੀਵੇ ਸੁਣ ਸ਼ਬਦ ਵਿਚਾਰਾ ਗੁਰੂ ਦੇ ਬਚਨ ਸਾਡੇ ਮਨ ਤੱਕ ਪਹੁੰਚਣ ਸਾਡਾ ਮਨ ਫਿਰ ਮਜ਼ਬੂਤ ਹੁੰਦਾ ਹੈ ਤਕੜਾ ਹੁੰਦਾ ਫਿਰ ਬੇਨਤੀ ਕਰਦਾ ਪਿਆ ਰਿਹਾ ਸਾਰਿਆਂ ਨੇ ਵੇਖਣ ਦਾ ਵਿਸ਼ਾ ਬਣਾ ਲਿਆ ਹੁਣ ਇੱਥੇ ਵੀ ਇਦਾਂ ਹੀ ਹੋਣਾ ਤੁਸੀਂ ਕਿਤੇ ਚਲੇ ਜਾਓ ਕਿਸੇ ਇਤਿਹਾਸਕ ਗੁਰਦੁਆਰੇ ਚੱਲੋ ਲਾਈਨਾਂ ਲੱਗੀਆਂ ਹੋਈਆਂ ਵੱਡੀਆਂ ਵੱਡੀਆਂ ਤੁਸੀਂ ਗੋਲਕ ਦੇ ਵਿੱਚ ਪੈਸੇ ਪਾਓ ਸੇਵਾਦਾਰ ਬਾਹ ਤੋਂ ਫੜਦੇ ਨੇ ਲੰਘ ਜਾਓ ਜੀ ਅੱਗੇ ਐ ਲੰਘਾਈ ਜਾਂਦੇ ਤੇ ਆਪਣੇ ਵਰਗਾ ਬਸ ਐ ਮਾਰਜ ਕੰਨੀ ਦੋ ਮਿੰਟ ਤੇ ਜ਼ਿਆਦਾ ਨੇ ਦੋ ਮਿੰਟ ਤੇ ਬਹੁਤ ਹੁੰਦੇ ਨੇ ਬਸ ਇੰਨਾ ਕੁ ਟਾਈਮ ਜਿੰਨਾ ਕੁ ਚਿਰ ਮੈਂ ਦੱਸ ਰਿਹਾ ਬਸ ਐ ਵੇਖਿਆ ਗਾਂ ਲੱਗ ਗਿਆ ਤੇ ਘਰ ਜਾ ਕੇ ਕੀ ਕਹਿੰਦਾ ਲਓ ਜੀ ਦਰਸ਼ਨ ਹੋ ਗਏ ਆਪਾਂ ਨੂੰ ਵੀ ਐਂ ਲੱਗਦਾ ਵੀ ਦਰਸ਼ਨ ਹੋ ਗਏ ਪਰ ਜੇ ਬੰਦਾ ਪਾਸ ਹੋਇਆ ਨਾ ਹੋਵੇ ਜੇ ਨਕਲੀ ਹੋਈ ਸਰਟੀਫਿਕੇਟ ਮਿਲ ਜੇ ਕਿੰਨੀ ਗਲਤ ਗੱਲ ਹੈ ਵੀ ਨਾ ਤੇ ਉਹਨੂੰ ਕੁਝ ਪ੍ਰਾਪਤ ਹੋਇਆ ਨਾ ਕੁਝ ਪੜ੍ਹਿਆ ਐਵੇਂ ਥਾਲੀ ਅਗਲਾ ਅੱਗੇ ਰੱਖ ਦੇਵੇ ਕਹਿ ਦੇਵੇ ਲੈ ਤੂੰ ਰੱਜ ਗਿਆ ਆਪਾਂ ਵੀ ਮੰਨ ਲਈਏ ਵੀ ਹਾਂ ਮੈਂ ਰੱਜ ਗਿਆ ਕਿੱਡੀ ਗਲਤ ਗੱਲ ਹੈ ਇਹ ਨਾ ਕੁਝ ਖਾਧਾ ਨਾ ਕੁਝ ਪਤਾ ਲੱਗਾ ਇਦਾਂ ਕਿਵੇਂ ਰੱਜ ਗਿਆ ਇਸੇ ਤਰ੍ਹਾਂ ਅੱਜ ਹੋ ਰਿਹਾ ਹੈ ਹਰ ਗੁਰਦੁਆਰੇ ਵਿੱਚ ਗੁਰੂ ਵੇਖਣ ਦਾ ਵਿਸ਼ਾ ਬਣਿਆ ਹੋਇਆ ਹੈ ਸਮਝਣ ਦਾ ਵਿਸ਼ਾ ਕੀ ਹੈ। ਸਮਝਣ ਦਾ ਵਿਸ਼ਾ ਜਦੋਂ ਬਣੇਗਾ ਫਿਰ ਪਤਾ ਲੱਗੇਗਾ ਵੀ ਜੇ ਮੈਂ ਗੁਰਦੁਆਰੇ ਗਿਆ ਮੈਂ ਵੇਖਣ ਨਹੀਂ ਜਾਣਾ, ਮੈਂ ਗੁਰਦੁਆਰੇ ਕੀ ਕਰਨ ਜਾਣਾ? ਸਮਝਣ। ਗੁਰਦੁਆਰੇ ਜਾਣ ਦਾ ਮਕਸਦ ਅਕਲ ਲੈਣ ਜਾਣਾ ਹੈ, ਗੁਰਦੁਆਰੇ ਜਾਣ ਦਾ ਮਕਸਦ ਵੇਖਣਾ ਨਹੀਂ ਸਮਝਣਾ ਹੈ। ਜੇ ਤੁਹਾਡੇ ਨਿਆਣੇ ਨੂੰ ਕੋਈ ਅਗਲਾ ਟੀਚਰ ਕੋਲ ਲੈ ਜਾਏ ਐਂ ਵਿਖਾ ਕੇ ਵੇਖ ਲਿਆ, ਮਾਸਟਰ ਨੂੰ ਵੇਖ ਲਿਆ, ਚੱਲ ਅੱਗੇ ਲੱਗ ਲਿਆ, ਫਿਰ ਕੀ ਹੋਊਗਾ? ਉਹਨੂੰ ਪੜ੍ਹਨਾ ਪੈਣਾ, ਉਹਨੂੰ ਸਮਝਣਾ ਪੈਣਾ। ਆਰਾਮ ਨਾਲ ਬੱਚਾ ਸਾਡਾ ਬੈਠੇ ਉੱਥੇ ਪੜ੍ਹੇ, ਕੁਝ ਟਾਈਮ ਲਾਵੇ, ਇਕੱਲੀ ਇਕੱਲੀ ਗੱਲ ਨੂੰ ਪਕੜੇ, ਫਿਰ ਅੱਗੇ ਜਾਏਗਾ ਨਾ ਉਹ। ਹੁਣ ਸਾਡੇ ਸਿਰਫ ਇਦਾਂ ਹੀ ਕਿਹਾ ਜਾਂਦਾ ਵੀ ਬਸ ਵੇਖ ਲਿਆ ਜੀ, ਵੇਖ ਲਿਆ, ਗੱਲ ਖਤਮ ਹੋ ਗਈ। ਇਦਾਂ ਨਹੀਂ ਗੱਲ ਖਤਮ ਹੋਣੀ, ਇੱਥੇ ਤੇ ਸ਼ੁਰੂਆਤ ਹੈ, ਇਹ ਤੇ ਪੜ੍ਹਨਾ ਪੈਣਾ ਹੈ। ਹੁਣ ਤਾਂ ਹੀ ਮਨ ਜਿਹੜਾ ਹੈ ਇਹ ਮਜ਼ਬੂਤ ਨਹੀਂ ਰਿਹਾ ਕੱਖ ਵੀ, ਨਾ ਕੋਈ ਪਕੜ ਆਈ, ਨਾ ਕੋਈ ਅਕਲ ਆਈ, ਇੰਨੇ ਸਾਲ ਲੰਘਣ ਦੇ ਬਾਵਜੂਦ ਵੀ ਕੱਖ ਨਹੀਂ ਸਮਝ ਆਇਆ। ਇਹ ਤੇ ਅੱਗੇ ਤੋਂ ਅੱਗੇ ਕਿਤੇ ਦੀ ਕਿਤੇ ਪਹੁੰਚ ਜਾਣਾ ਚਾਹੀਦਾ ਸੀ। ਦਿਮਾਗ ਇੰਨਾ ਵਿਕਾਸ ਕਰਦਾ, ਮਾਈਂਡ ਡਿਵੈਲਪ ਹੋ ਜਾਂਦਾ, ਪਰਸਨੈਲਿਟੀ ਡਿਵੈਲਪ ਹੁੰਦੀ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਐ ਘੜੇ ਜਾਂਦੇ। ਗੁਰੂ ਸਾਹਿਬ ਦਾ ਗਿਆਨ ਬੰਦੇ ਨੂੰ ਐ ਘੜ ਦਿੰਦਾ, ਦਿਮਾਗ ਉਹਦਾ ਪੂਰੀ ਤਰ੍ਹਾਂ ਘੜਿਆ ਜਾਂਦਾ ਜਦੋਂ ਟਿਕ ਕੇ ਸੁਣਦਾ। ਵੇਖ ਕੇ ਭਲਾ ਨਹੀਂ ਹੁੰਦਾ, ਸੁਣ ਸਮਝ ਕੇ ਭਲਾ ਹੁੰਦਾ। ਆਪਾਂ ਬੜੀ ਵਾਰੀ ਗੱਲ ਕੀਤੀ ਹੈ, ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਨਾ, ਹੁਣ ਪਰਸੋਂ 13 ਪੋਹ ਸੀ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਜਲਾਦਾਂ ਨੇ। ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ? ਬੋਲੋ, ਅੱਖਾਂ ਨਾਲ ਵੇਖਿਆ ਸੀ ਕਿ ਨਹੀਂ ਸੀ ਵੇਖਿਆ? ਵੇਖਿਆ ਸੀ, ਹੋ ਗਿਆ ਸੀ ਭਲਾ? ਉਹਨਾਂ ਮਾਂ ਗੁਜਰੀ ਨੂੰ ਉਹਨਾਂ ਨੇ ਵੇਖਿਆ ਸੀ ਕਿ ਨਹੀਂ, ਜਿਨ੍ਹਾਂ ਨੇ ਬੁਰਜ ਤੋਂ ਧੱਕਾ ਦਿੱਤਾ ਸੀ ਬੇਬੇ? ਵੇਖਿਆ ਸੀ ਨਾ, ਹੋ ਗਿਆ ਸੀ ਭਲਾ? ਜਿਹੜੇ ਜਲਾਦ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗਰਦਨ ਧੜ ਤੋਂ ਜੁਦਾ ਕੀਤੀ ਸੀ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਉਹਨੇ ਅੱਖਾਂ ਨਾਲ ਕੀਤੇ ਸੀ ਕਿ ਨਹੀਂ ਸੀ ਕੀਤੇ? ਬੋਲੋ, ਹੋ ਗਿਆ ਸੀ ਭਲਾ? ਉਹਦਾ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਸੀਚ ਤੱਤੀ ਰੇਤ ਪਾਈ ਸੀ, ਭਲਾ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ? ਹੋ ਗਿਆ ਸੀ ਭਲਾ? ਨਹੀਂ ਹੋਇਆ, ਹੁੰਦਾ ਹੀ ਨਹੀਂ, ਇਹ ਹੁੰਦਾ ਹੀ ਨਹੀਂ, ਸਮਝ ਕੇ ਹੁੰਦਾ, ਵੇਖ ਕੇ ਕੁਛ ਵੀ ਨਹੀਂ ਹੁੰਦਾ, ਸਮਝ ਕੇ ਹੁੰਦਾ। ਜੇ ਸਾਹਿਬਜ਼ਾਦਿਆਂ ਨੂੰ ਸੁਣ ਲੈਂਦੇ ਹੋ ਜਿਹੜੇ ਜਲਾਦ, ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ? 10 ਕੁ ਮਿੰਟ ਗੱਲਾਂ ਬਾਤਾਂ ਸੁਣਦੇ, ਹੋ ਸਕਦਾ ਪਿਘਲ ਹੀ ਜਾਂਦੇ, ਆਖੋ ਸਤਿਵਾਹ, ਹੋ ਸਕਦਾ ਬਦਲ ਹੀ ਜਾਂਦੇ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਪਾਇਆ, ਜੇ ਕਿਤੇ 10 ਮਿੰਟ ਗੁਰੂ ਅਰਜਨ ਦੇਵ ਜੀ ਨੂੰ ਸੁਣ ਲੈਂਦੇ, ਹੋ ਸਕਦਾ ਬਦਲ ਹੀ ਜਾਂਦੇ। ਅਸਲ ਵਿੱਚ ਸਮਝਣਾ ਹੁੰਦਾ ਹੈ, ਜਿਹੜਾ ਬੰਦਾ ਸਮਝਣਾ ਚਾਹੁੰਦਾ ਹੈ ਨਾ, ਉਹਦੇ ਲਈ ਤੇ ਨਾਲੇ ਇੱਕ ਗੱਲ ਹੋਰ ਵੀ, ਉਹਦੇ ਲਈ ਇਹ ਵੀ ਨਹੀਂ ਵੀ ਇੰਨੇ ਸਾਲ ਲੱਗਣਗੇ, ਉਹ ਤੇ ਮਨ ਸਮਝਾਵਟ ਕਾਰਨ ਕਸ਼ੂਕ ਪੜੀਏ ਗਿਆਨ, ਉੱਥੇ ਥੋੜਾ ਜਿਹਾ ਹੀ ਬਹੁਤ ਹੁੰਦਾ। ਜੇ ਮਨ ਨੂੰ ਸਮਝਾਉਣਾ ਹੈ ਆਪਣੇ ਨੂੰ, ਉਹ ਤੇ ਥੋੜਾ ਜਿਹਾ ਗਿਆਨ ਵੀ ਬਹੁਤ ਹੈ। ਜੇ ਕਿਤੇ ਬੰਦਾ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ, ਇਹ ਵੀ ਗੱਲ ਪੱਕੀ ਹੈ ਵੀ ਗਿਆਨ ਦਿੱਤਾ ਵੀ ਉਸੇ ਨੂੰ ਜਾ ਸਕਦਾ ਜਿਹੜਾ ਗਿਆਨ ਲੈਣਾ ਚਾਹੁੰਦਾ ਹੈ। ਜੇ ਮੈਂ ਹੁਣ ਇੱਥੇ ਇਹ ਕਹਾਂ ਵੀ ਭਵਾਨੀਗੜ੍ਹ ਦੀਵਾਨ ਲੱਗੇ ਹੈ ਜੀ, ਤੇ ਮੈਂ ਤੇ 100 ਬੰਦੇ ਨੂੰ ਬਦਲਤਾ, 100 ਬੰਦੇ ਨੂੰ ਮੈਂ ਬਦਲਤਾ, ਮੈਂ 100 ਬੰਦੇ ਨੂੰ ਗਿਆਨ ਦੇ ਦਿੱਤਾ, ਇਹ ਮੇਰੀ ਗਲਤ ਸਟੇਟਮੈਂਟ ਹੈ। ਇਹ ਮੇਰੀ ਗਲਤ ਸਟੇਟਮੈਂਟ ਹੈ ਵੀ ਮੈਂ 100 ਬੰਦੇ ਨੂੰ ਗਿਆਨ ਦੇ ਦਿੱਤਾ। ਜੇ ਮੈਂ ਕ੍ਰੈਡਿਟ ਲੈਣਾ ਹੈ 100 ਬੰਦੇ ਨੂੰ ਗਿਆਨ ਦੇਣ ਦਾ, ਗਿਆਨ ਦੇਣ ਦਾ ਜੇ ਮੈਨੂੰ ਕ੍ਰੈਡਿਟ ਮੈਂ ਲੈਣਾ ਹੈ ਵੀ ਮੈਂ 100 ਬੰਦੇ ਨੂੰ ਗਿਆਨ ਦਿੱਤਾ, ਫਿਰ ਮੈਨੂੰ ਇਹ ਜ਼ਿੰਮੇਵਾਰੀ ਵੀ ਲੈਣੀ ਪੈਣੀ ਹੈ ਵੀ ਜਿਹੜੇ 9,900 ਬਾਕੀ ਆਏ ਸੀ ਉਹਨਾਂ ਨੂੰ ਮੈਂ ਗਿਆਨ ਦੇ ਨਹੀਂ ਸਕਿਆ। ਇਹਦੀ ਜ਼ਿੰਮੇਵਾਰੀ ਵੀ ਮੈਨੂੰ ਲੈਣੀ ਪੈਣੀ। ਜੇ ਮੈਂ ਗਿਆਨ ਦੇਣ ਦਾ ਦਾਅਵਾ ਕਰਦਾ ਵੀ ਮੈਂ 100 ਬੰਦੇ ਨੂੰ ਗਿਆਨ ਦਿੱਤਾ, ਤੇ 9,900 ਜਿਹੜੇ ਨਹੀਂ ਗਿਆਨ ਲੈ ਸਕੇ ਉਹਦੀ ਜ਼ਿੰਮੇਵਾਰੀ ਵੀ ਫਿਰ ਮੇਰੀ ਹੋਈ ਵੀ ਉਹਨਾਂ ਨੂੰ ਕਿਉਂ ਨਹੀਂ ਦੇ ਸਕਿਆ? 100 ਨੂੰ ਤੇ ਦੇ ਦਿੱਤਾ, ਬਾਕੀਆਂ ਨੂੰ ਤੇ ਗਿਆਨ ਦਿੱਤਾ ਨਹੀਂ ਜਾਗਿਆ। ਅਸਲ ਵਿੱਚ ਮੈਂ ਗਿਆਨ 100 ਉਹਨਾਂ ਨੂੰ ਦੇ ਸਕਦਾ ਜਿਹੜੇ ਗਿਆਨ ਲੈਣਾ ਚਾਹੁੰਦੇ ਹੈ, ਮੈਂ ਨਹੀਂ ਦੇ ਸਕਦਾ। ਜਿਹੜਾ ਬੰਦਾ ਗਿਆਨ ਲੈਣਾ ਚਾਹੁੰਦਾ ਨਹੀਂ ਉਹਨੂੰ ਮੈਂ ਤੇ ਕੀ, ਗੁਰੂ ਨਾਨਕ ਸਾਹਮਣੇ ਆ ਕੇ ਬਹਿ ਜਾਓ ਉਹ ਵੀ ਨਹੀਂ ਬਦਲ ਸਕਦੇ। ਜੇ ਬੰਦਾ ਗਿਆਨ ਲੈਣਾ ਚਾਹੁੰਦਾ ਨਹੀਂ ਨਾ ਉਹ ਨਹੀਂ ਤੁਸੀਂ ਬਦਲ ਸਕਦੇ। ਸਾਰੇ ਹੀ ਜਾਣਦੇ ਆਪਾਂ ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤਰ ਲੱਗਦਾ ਸੀ, ਗੁਰੂ ਅਮਰਦਾਸ ਜੀ ਦਾ ਦੋਹਤਾ ਲੱਗਦਾ ਸੀ, ਗੁਰੂ ਅਰਜਨ ਦੇਵ ਜੀ ਦਾ ਭਰਾ ਲੱਗਦਾ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਲੱਗਦਾ ਸੀ, ਪਰ ਉਹ ਬੰਦਾ ਸੀ ਜਿਹੜਾ ਗਿਆਨ ਲੈਣਾ ਚਾਹੁੰਦਾ ਨਹੀਂ ਸੀ। ਸਮਝਾਇਆ ਗੁਰੂ ਨੇ ਬਹੁਤ, ਪਰ ਕਹਿੰਦਾ ਮੈਂ ਨਹੀਂ ਮੰਨਦਾ ਤੇਰੀ ਕਹੀ ਜਾ ਜੋ ਕਹਿਣਾ, ਮੈਂ ਨਹੀਂ ਤੈਨੂੰ ਸਮਝ ਸਕਦਾ, ਤੂੰ ਜਿੰਨਾ ਮਰਜ਼ੀ ਸਮਝਾ ਲੈ ਮੈਂ ਨਹੀਂ ਮੰਨਦਾ। ਰਾਮ ਰਾਏ ਗੁਰੂ ਹਰਿ ਰਾਏ ਸਾਹਿਬ ਦਾ ਪੁੱਤ ਸੀ, ਕਹਿੰਦਾ ਮੈਂ ਨਹੀਂ ਸਮਝਦਾ, ਕਰ ਲੈ ਜੋ ਮਰਜ਼ੀ ਕਹਿ ਲੈ ਜੋ ਮਰਜ਼ੀ। ਅਸਲ ਵਿੱਚ ਗਿਆਨ ਲੈਣ ਦਾ ਵਿਸ਼ਾ ਹੀ ਬਣੇਗਾ, ਗਿਆਨ ਦੇਣ ਦਾ ਵਿਸ਼ਾ ਨਹੀਂ ਕਦੇ ਹੋ ਸਕਦਾ। ਜੇ ਗਿਆਨ ਦੇਣ ਦਾ ਵਿਸ਼ਾ, ਜਿਹੜਾ ਵੀ ਕਥਾ ਵਾਚ ਜਿਹੜਾ ਪ੍ਰਚਾਰਕ ਇਹ ਦਾਅਵਾ ਕਰੇਗਾ ਕਿ ਮੈਂ ਇੱਕ ਬੰਦੇ ਨੂੰ ਗਿਆਨ ਦਿੱਤਾ ਆਪਣੀ ਜ਼ਿੰਦਗੀ 'ਚ, ਉਹਨੂੰ ਫਿਰ ਇਹ ਜ਼ਿੰਮੇਵਾਰੀ ਲੈਣੀ ਪਏਗੀ ਵੀ ਬਾਕੀਆਂ ਨੂੰ ਤੂੰ ਦੇ ਨਹੀਂ ਸਕਦਾ। ਇਸ ਕਰਕੇ ਗਿਆਨ ਲਿਆ ਜਾ ਸਕਦਾ, ਗਿਆਨ ਦਿੱਤਾ ਨਹੀਂ ਜਾ ਸਕਦਾ। ਸਾਰੇ ਦਾ ਸਾਰਾ ਜ਼ੋਰ ਬੰਦੇ ਦਾ ਆਪਣਾ ਲੱਗਦਾ, ਸਮਝ ਤੇ ਆ ਜਾਂਦੀ ਹੈ, ਕਲਾਸ ਵਿੱਚ ਪੜ੍ਹਾਇਆ ਸਾਰਿਆਂ ਨੂੰ ਇੱਕੋ ਜਿਹਾ ਜਾਂਦਾ ਹੁੰਦਾ ਹੈ, ਪਰ ਕੁਝ ਸਟੂਡੈਂਟ ਹੁੰਦੇ ਨੇ ਜਿਹੜੇ 100 ਨੰਬਰ ਲੈ ਕੇ ਜਾਂਦੇ ਹੈ ਤੇ ਕੁਝ ਉਹ ਹੁੰਦੇ ਨੇ ਜਿਹੜੇ ਫੇਲ ਹੀ ਹੋ ਜਾਂਦੇ ਹੈ। ਪੜ੍ਹਾਇਆ ਸਮਝਾਇਆ ਇੱਕੋ ਜਿਹਾ ਜਾਂਦਾ ਹੈ, ਕੁਝ ਗਿਆਨ ਲੈਂਦੇ ਹੈ ਕੁਝ ਗਿਆਨ ਨਹੀਂ ਲੈਂਦੇ। ਟੀਚਰ ਤੇ ਚਾਹੁੰਦਾ ਸਾਰੇ ਹੀ ਪਾਸ ਹੋਣ, ਸਕੂਲ ਤੇ ਕਦੇ ਵੀ ਨਹੀਂ ਚਾਹੁੰਦਾ ਵੀ ਬੱਚੇ ਸਾਡੇ ਫੇਲ ਹੋਣ, ਟੀਚਰ ਤੇ ਇੱਕੋ ਜਿਹਾ ਹੀ ਪੜ੍ਹਾਉਂਦਾ ਹੁੰਦਾ ਹੈ, ਪਰ ਗਿਆਨ ਲੈਣ ਵਾਲੇ ਤੇ ਡਿਪੈਂਡ ਕਰਦਾ ਵੀ ਉਹ ਕਿੰਨਾ ਕੁ ਸਮਝਣਾ ਚਾਹੁੰਦਾ ਹੈ। ਤਾਂ ਕਰਕੇ ਜਿਹੜੇ ਸਮਝਣਾ ਚਾਹੁੰਣਗੇ ਤੁਹਾਡੇ ਵਿੱਚ, ਮੇਰੀਆਂ ਭੈਣਾਂ ਵਿੱਚ, ਵੀਰਾਂ ਵਿੱਚ, ਉਹ ਸਮਝ ਜਾਣਗੇ। ਜਿਹੜੇ ਨਹੀਂ ਸਮਝਣਾ ਚਾਹੁੰਦੇ, ਮੈਂ ਭਾਵੇਂ 3 ਦੀਵਾਨ ਕੀ ਭਾਵੇਂ 30 ਲਾ ਦਿਆਂ, ਭਾਵੇਂ 300 ਦੀਵਾਨ ਇੱਕੋ ਸਟੇਜ ਤੇ ਲਾਈ ਜਾਵਾਂ, ਉਹਨਾਂ ਨੇ ਨਹੀਂ ਬਦਲ ਜਾਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ 3 ਦਿਨ ਦੇ ਗਿਆਨ ਨਾਲ ਬਦਲਿਆ ਜਾ ਸਕਦਾ ਹੈ ਤੇ ਜਿਹੜੇ ਆ ਮੇਰੇ ਨਾਲ ਰਹਿੰਦੇ ਨੇ ਤੇ 13-13 ਸਾਲ ਦੇ ਰਹਿੰਦੇ ਨੇ, ਜੇ ਐ ਬਦਲਿਆ ਜਾ ਸਕਦਾ, ਟਾਈਮ ਨਾਲ ਬਦਲਿਆ ਜਾ ਸਕਦਾ, ਬੰਦਾ ਨਹੀਂ ਬਦਲਿਆ ਜਾ ਸਕਦਾ। ਜਿਹਨੇ ਲੈਣਾ ਹੋਇਆ ਉਹਨੇ 3 ਦਿਨ ਚ ਸਮਝ ਜਾਣਾ, ਜਿਹਨੇ ਸਮਝਣਾ ਹੋਇਆ ਉਹਨੇ 3 ਮਿੰਟ ਚ ਸਮਝ ਜਾਣਾ, ਤੇ ਜਿਹਨੇ ਨਾ ਸਮਝਣਾ ਹੋਇਆ ਭਾਵੇਂ 30 ਸਾਲ ਲਾ ਦਿਓ ਤਾਂ ਵੀ ਨਹੀਂ ਸਮਝਣਾ। ਸਮਝਣ ਵਾਲੇ ਤੇ ਡਿਪੈਂਡ ਕਰਦਾ ਵੀ ਉਹ ਗਿਆਨ ਲੈਣਾ ਚਾਹੁੰਦਾ ਕਿ ਨਹੀਂ ਲੈਣਾ ਚਾਹੁੰਦਾ। ਦਾਵਾ ਨਹੀਂ ਕਦੇ ਤੁਸੀਂ ਕਰ ਸਕਦੇ ਵੀ ਅਸੀਂ ਫਲਾਣੇ ਬੰਦੇ ਨੂੰ ਬਦਲਤਾ, ਮੈਂ ਗਿਆਨ ਦੇਤਾ, ਨਾ ਉਹ ਤੇ ਲਿਆ, ਉਹ ਤੇ 100 ਬੰਦਾ ਉਹ ਸੀ ਜਿਹੜਾ ਬਦਲਣਾ ਚਾਹੁੰਦਾ ਸੀ ਵਿੱਚ, ਉਹ ਬਦਲ ਗਿਆ। ਤਾਂ ਕਰਕੇ ਕਬੀਰ ਸਾਹਿਬ ਜੀ ਵੀ ਕਹਿੰਦੇ ਇਹਨਾਂ ਲੋਕਾਂ ਨੂੰ, ਕਬੀਰ ਸਾਚਾ ਸਤਿਗੁਰ ਕਿਆ ਕਰੇ ਗੁਰੂ ਕਰੇ ਕੀ, ਜੋ ਸਿੱਖਾਂ ਮੈਂ ਜਿਸ ਘਾਟ ਸਿੱਖ ਚ ਹੈ, ਤੇ ਗੁਰੂ ਸੱਚਾ ਵੀ ਹੋਵੇ ਕਰੇ ਕੀ ਗੁਰੂ। ਗੁਰੂ ਨਹੀਂ ਕੁਝ ਕਰ ਸਕਦਾ ਜੇ ਬੰਦਾ ਗਿਆਨ ਲੈਣਾ ਨਹੀਂ ਚਾਹੁੰਦਾ। ਸੁਣੋ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ, ਅੰਧੇ ਇੱਕ ਨਾ ਲਗਈ ਜਿਉ ਬਾਂਸ ਵਜਾਈ ਫੂਕ। ਅੰਨੇ ਭਲਾ ਕਿਹੜੇ ਅਕਲ ਦੇ ਅੰਨੇ, ਜਿਵੇਂ ਕਈ ਵਾਰੀ ਮਾਂ ਕਹਿੰਦੇ ਅਕਲ ਦੇ ਅੰਨੇ ਆ, ਐ ਨਹੀਂ ਕਹਿੰਦੇ ਤੁਸੀਂ ਮਾਂ ਪਿਆਰ ਵਿੱਚ, ਅੰਨੇ ਆ ਅਕਲ ਦਾ ਅੰਨਾ, ਜਿਹੜਾ ਅਕਲ ਦਾ ਅੰਨਾ ਹੈ ਉਹਦੇ ਨਹੀਂ ਸਮਝ ਚਾਹੁੰਦੀ, ਉਹਦੇ ਇੱਕ ਪਾਸਿਓਂ ਸੁਣੀ ਜਾਂਦਾ ਦੂਜੇ ਪਾਸੇ ਕੱਢੀ ਜਾਂਦਾ। ਪਰ ਜਿਹੜਾ ਬੰਦਾ ਆਪਣੇ ਮਨ ਤੇ ਕੰਮ ਕਰਦਾ ਨਾ, ਜਦੋਂ ਗੱਲ ਸੁਣ ਰਿਹਾ ਹੁੰਦਾ ਨਾਲ ਦੀ ਨਾਲ ਉਹ ਆਪਣੇ ਮਨ ਤੇ ਕੰਮ ਕਰਦਾ, ਅੰਦਰ ਕਥਾ ਚਲਾਉਂਦਾ ਆਪਣੀ ਵੀ ਤੂੰ ਬਦਲੇਗਾ ਕਿ ਨਹੀਂ, ਆ ਗੱਲਾਂ ਸੁਣੀ ਤੇ ਜਾਂਦਾ ਤੇਰੇ ਤੇ ਅਸਰ ਕਰਦੀਆਂ ਨੇ, ਆਪਣੇ ਆਪ ਨੂੰ ਇੱਦਾਂ ਆਪਣੇ ਆਪ ਨੂੰ ਸਾਹਮਣੇ ਖਿਲਾਰ ਲੈਂਦਾ, ਫਿਰ ਬਦਲਦਾ, ਆਪਣੇ ਆਪ ਨੂੰ ਸੁਣਾਉਂਦਾ ਹੈ ਫਿਰ ਘੜਿਆ ਜਾਂਦਾ। ਪਰ ਇੱਕ ਗੱਲ ਮੈਂ ਗਰੰਟੀ ਨਾਲ ਕਹਿੰਦਾ, ਜਿਹੜਾ ਬਦਲਣਾ ਚਾਹੁੰਦਾ ਹੈ ਨਾ, ਉਹਦੇ ਤੇ ਤੇ ਸੱਚੀ ਸੋਚ ਵੀ ਨਹੀਂ ਸਕਦੇ ਵੀ ਬੰਦਾ ਇਦਾਂ ਦੀਆਂ ਗੱਲਾਂ ਉਹਦੇ ਪਕੜ ਚ ਆਉਣ ਲੱਗ ਜਾਂਦੀਆਂ। ਜੇ ਚਾਹੁੰਦਾ ਹੈ ਨਾ ਸਮਝਣਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਵਾਰੀ ਤੁਸੀਂ ਉਂਗਲ ਫੜਾ ਦਿਓ ਸਹੀ, ਇਹ ਸਮਝੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇੱਕ ਵਾਰੀ ਸਮਝਣਾ ਹੈ ਯਾਰ, ਕਹਿੰਦੇ ਕੀ ਹੈ, ਆਪਣੇ ਮਨ ਨੂੰ ਸਮਝਾਉਣਾ ਹੈ, ਗੁਰੂ ਜੀ ਦੇ ਬਚਨਾਂ ਨੂੰ ਸਮਝ ਸਮਝ ਕੇ ਪ੍ਰੈਕਟੀਕਲ ਕਰਦੇ ਜਾਣਾ ਹੈ। ਵੇਖਿਓ ਸਹੀ, ਥੋੜੇ ਦਿਨਾਂ ਦੇ ਵਿੱਚ ਹੀ ਇੰਨੀਆਂ ਗੱਲਾਂ ਇਦਾਂ ਦਾ ਕੁਝ ਸਮਝ ਚ ਆਉਣ ਲੱਗ ਜਾਂਦਾ ਬੰਦਾ ਸੋਚ ਵੀ ਨਹੀਂ ਸਕਦਾ ਸਦਾ ਦੀ ਜ਼ਿੰਦਗੀ ਮਿਲ ਜਾਏਗੀ ਸਦਾ ਦੀ ਸਦਾ ਰਹਿਣਾ ਹੈ ਪਰਮਾਤਮਾ ਨੇ ਆਦਿ ਸੱਚ ਜੁਗਾਦ ਸੱਚ ਆਦਿ ਤੋਂ ਜਦੋਂ ਤੋਂ ਸ੍ਰਿਸ਼ਟੀ ਬਣੀ ਉਦੋਂ ਤੋਂ ਸੱਚ ਹੈ ਜਦੋਂ ਤੋਂ ਸਮੇਂ ਦਾ ਆਰੰਭ ਹੋਇਆ ਯੁੱਗ ਮਤਲਬ ਸਮਾਂ ਸਮੇਂ ਦਾ ਜਦੋਂ ਤੋਂ ਆਰੰਭ ਹੋਇਆ ਉਦੋਂ ਤੋਂ ਵੀ ਸੱਚ ਹੈ ਹੈ ਭੀ ਸੱਚ ਅੱਜ ਵੀ ਉਹ ਰੱਬ ਸੱਚ ਹੈ ਤੇ ਨਾਨਕ ਹੋਸੀ ਭੀ ਸੱਚ ਜਦੋਂ ਆਪਾਂ ਸਾਰੇ ਮਰ ਜਾਾਂਗੇ ਉਦੋਂ ਵੀ ਹੋਏਗਾ ਉਹ ਸਦਾ ਹੀ ਸੱਚ ਹੈ ਪਰ ਜਦੋਂ ਅਸੀਂ ਇਸ ਚੀਜ਼ ਨੂੰ ਸਮਝਾਂਗੇ ਸਾਡੀ ਹਸਤੀ ਇਦਾਂ ਦੀ ਬਣ ਜਾਣੀ ਹੈ ਸਦਾ ਦੀ ਜ਼ਿੰਦਗੀ ਜਿਉਣੀ ਸਿੱਖ ਲਾਂਗੇ ਹੁਣ ਅੱਜ ਕੱਲ੍ਹ ਵੀ ਤੁਸੀਂ ਵੇਖ ਲਓ ਬੰਦਾ ਕਦੀ ਕਦੀ ਅੱਪ ਕਦੀ ਡਾਊਨ ਅੱਪ ਡਾਊਨ ਕਬਹੂੰ ਜੀੜਾ ਊਬ ਚੜਤ ਹੈ ਕਬਹੂੰ ਜਾਏ ਪਿਆਲੇ ਲੋਭੀ ਜੀੜਾ ਫਿਰ ਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ ਹੁਣ ਜਿਹੜਾ ਮਨ ਹੈ ਅੱਪ ਡਾਊਨ ਰਹਿੰਦਾ ਹੈ ਪਰ ਫਿਰ ਤੇ ਹਰ ਵੇਲੇ ਹਰ ਸਮੇਂ ਹਰ ਥਾਂ ਹਰ ਪਲ ਹਰ ਜਗ੍ਹਾ ਬੜਾ ਸਵਾਦ ਆਉਣ ਲੱਗ ਜਾਂਦਾ ਜ਼ਿੰਦਗੀ ਜਿਉਣ ਦਾ ਕਦੋਂ ਜਦੋਂ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਬੱਚਾ ਹੋਵੇ ਜਵਾਨ ਹੋਏਗਾ ਬੁਢੇਪਾ ਹੋਏਗਾ ਤੇਰੇ ਘਰ ਵਿਆਹ ਹੋਏਗਾ ਤੇਰੇ ਘਰ ਲਾਸ਼ ਪਈ ਹੋਏਗੀ ਫਰਕ ਕੋਈ ਨਹੀਂ ਪੈਣਾ ਦੁੱਖ ਨੇੜੇ ਆਉਣਾ ਹੀ ਭਾਵੇਂ ਮਹਿਲਾਂ 'ਚ ਸੌਈ ਤੇ ਭਾਵੇਂ ਕੰਡਿਆਂ ਤੇ ਸੌਈਏ ਤੇ ਕਲਗੀਆਂ ਵਾਲੇ ਨੂੰ ਪੁੱਛੋ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਸਿੱਖ ਲੈ ਪਿਆਰਿਆ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਪੜੋ ਜੀ ਪੜੋ ਪੜੋ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਬੋਲੋ ਬੋਲੋ ਬੋਲੋ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਸਿੱਖ ਲੈ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਓਏ ਸਦਾ ਜਿਉਣ ਵਾਲੀ ਪਤਾ ਸਦਾ ਜਿਉਣ ਵਾਲੀ ਓਏ ਸਦਾ ਜਿਉਣ ਵਾਲੀ ਸਿੱਖ ਲੈ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਸਿੱਖ ਲੈ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਸਿੱਖ ਲੈ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜਿੰਦ ਸਦਾ ਜਿਉਣ ਵਾਲੀ ਗੁਰਮਿਲ ਚੱਜ ਅਚਾਰ ਸਿੱਖ ਕਹਿੰਦੇ ਸਿੱਖ ਤੇ ਸਹੀ ਜ਼ਿੰਦਗੀ ਸਿੱਖਣ ਆਉਂਦਾ ਕਿਹੜਾ ਇੱਥੇ ਝੋਲੀਆਂ ਅੱਡਦੇ ਹਨ ਜਿਹੜੀ ਸਿੱਖਿਆ ਉਹ ਕਿੱਥੇ ਪੈਂਦੀ ਹੈ ਝੋਲੀ ਚ ਪੈਂਦੀ ਕਿ ਜੇਬ ਚ ਪੈਂਦੀ ਬੋਲੋ ਇੱਥੇ ਪੈਂਦੀ ਦਿਮਾਗ ਚ ਗੁਰੂ ਘਰ ਚ ਆ ਕੇ ਗੁਰੂ ਦੇ ਦੁਆਰੇ ਤੇ ਆ ਕੇ ਤੇ ਦਿਮਾਗ ਖੋਲਣਾ ਪੈਂਦਾ ਮਹਾਰਾਜ ਇਹਦੇ ਚ ਪਾਓ ਉਹ ਹੈ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਕਹੋ ਮੇਰੇ ਮਨ ਭਇਆ ਨਿਧਾਨਾ ਉਹ ਹੈ ਖਜ਼ਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਉਹ ਖਜ਼ਾਨਾ ਹੈ ਉਹ ਤੇ ਵਿਚਾਰ ਨੇ ਜਦੋਂ ਬਾਹਰੋਂ ਪਵਾ ਲੈ ਇੱਥੇ ਆ ਕੇ ਫਿਰ ਅੰਦਰੋਂ ਚਸ਼ਮਾ ਫੁੱਟ ਪੈਂਦਾ ਇਹਨੂੰ ਅਨੁਭਵ ਪ੍ਰਕਾਸ਼ ਕਹਿੰਦੇ ਆ ਬਾਹਰੋਂ ਪਾਣੀ ਪੈਣਾ ਬਾਣੀ ਦਾ ਬਾਹਰੋਂ ਤੇ ਥੋੜਾ ਜਿਹਾ ਹੀ ਪਾਣਾ ਪੈਂਦਾ ਹੈ ਫਿਰ ਅੰਦਰ ਵਾਲੇ ਖੂਹ ਨਾਲ ਕਨੈਕਸ਼ਨ ਬਣ ਜਾਂਦਾ ਜਿਵੇਂ ਬਾਹਰੋਂ ਨਲਕੇ ਚ ਪਾਣੀ ਪਾਈਏ ਨਾ ਫਿਰ ਇੱਕ ਵਾਰੀ ਜਦੋਂ ਅੰਦਰ ਵਾਲਾ ਧਰਤੀ ਵਾਲਾ ਬਾਹਰ ਆ ਜਾਏ ਫਿਰ ਤੇ ਆਈ ਤੁਰਿਆ ਜਾਂਦਾ ਜਿੰਨਾ ਮਰਜ਼ੀ ਗੱਡੀ ਬਾਹਰੋਂ ਬੰਦਾ ਜਦੋਂ ਗਿਆਨ ਲੈ ਕੇ ਇੱਕ ਵਾਰੀ ਬਾਣੀ ਦਾ ਫਿਰ ਅੰਦਰ ਵਾਲੇ ਨਾਲ ਜਦੋਂ ਜੁੜ ਜਾਂਦਾ ਫਿਰ ਤੇ ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮਗਤ ਹੋਈ ਉਹ ਤੇ ਮਾਈਂਡ ਐ ਡਿਵੈਲਪ ਹੁੰਦਾ ਨਾ ਪਰਮਗਤੀ ਐਡੀ ਸਪੀਡ ਫੜਦੀ ਐ ਸੁਰਤ ਫਿਰ ਇਹੋ ਜਿਹੀਆਂ ਗੱਲਾਂ ਵਿਚਾਰੇ ਕਿਹੜਾ ਫਿਰ ਆ ਬਚਨ ਪੰਚਮ ਪਾਤਸ਼ਾਹ ਦਾ ਜਰਾ ਸੁਣੋ ਇੱਕ ਵਾਰ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ ਕਵਣ ਬੁਝੇ ਬਿਦ ਜਾਣੇ ਸਾਗਰ ਵਿੱਚ ਬੂੰਦ ਵਾਲੇ ਗੁਣ ਨੇ ਬੂੰਦ ਵਿੱਚ ਸਾਗਰ ਵਾਲੇ ਨੇ ਸਾਡੇ ਬਲੱਡ ਦੀ ਇੱਕ ਬੂੰਦ ਨਾਲ ਹੀ ਸਾਰਾ ਪਤਾ ਲੱਗ ਜਾਂਦਾ ਵੀ ਤੇਰੇ ਸਾਰੇ ਸਰੀਰ 'ਚ ਕੋਲੈਸਟਰੋਲ ਕਿੰਨਾ ਹੈ ਉਹਦੀ ਇੱਕ ਬੂੰਦ ਦੀ ਮਾਤਰਾ ਤੋਂ ਆਈਡੀਆ ਲੱਗ ਜਾਂਦਾ ਤੇਰੇ ਸਰੀਰ 'ਚ ਟੀਜੀ ਕਿੰਨਾ ਹੈ ਤੇਰੀ ਬਾਡੀ ਵਿੱਚ ਸ਼ੂਗਰ ਕਿੰਨੀ ਹੈ ਸਾਰਾ ਹਿਸਾਬ ਕਿਤਾਬ ਲੱਗਦਾ ਨਾ ਵੇਖੋ ਸਾਰਾ ਕੁਝ ਜਿਹੜਾ ਕਹਿੰਦੇ ਸਮਝ ਵਿੱਚ ਆਉਂਦਾ ਇਹ ਕਿਵੇਂ ਖੇਡਾਂ ਰਚਾਈਆਂ ਮਾਲਕ ਨੇ ਉਹ ਹਸਤੀ ਹੈ ਜਿਹੜੀ ਉਹਦੇ ਨਾਲ ਕਨੈਕਸ਼ਨ ਬਣ ਜਾਂਦਾ ਅੱਗੇ ਪੜੋ ਜਰਾ ਉਤ ਪੁਜ ਚਲ ਤੋਂ ਆਪ ਕਰ ਚੀਨੈ ਆਪੇ ਤਤ ਪਛਾਣੈ ਉਤਪਤੀ ਜਿਹੜੀ ਪਰਮਾਤਮਾ ਨੇ ਕੀਤੀ ਹੈ ਆਪ ਹੀ ਇਹਨੇ ਰਚੀ ਹੈ ਆਪ ਹੀ ਵੇਖਦਾ ਤੇ ਵਿੱਚ ਵੀ ਆਪ ਹੀ ਹੈ ਉਹ ਜਿਹੜਾ ਤੱਤ ਹੈ ਵਿਚਲਾ ਉਹਨੂੰ ਵੀ ਮੇਰਾ ਮਾਲਕ ਆਪ ਸਮਝਦਾ ਪਰ ਐਸਾ ਗਿਆਨ ਵਿਚਾਰੇ ਕੋਈ ਅਗਲੀ ਪੰਕਤੀ ਸੁਣੋ ਜੇ ਇਹਨੂੰ ਸਮਝੀਏ ਤੇ ਦਿਮਾਗ ਚੱਲੇ ਜਿਹੜਾ ਦਿਮਾਗ ਬੱਜਰ ਕਪਾਟ ਉਹਨਾਂ ਖੁੱਲਣੀ ਦਿਮਾਗ ਜਿਹੜਾ ਡਿੱਡ ਜਿਹਾ ਗੁਰ ਸ਼ਬਦ ਖੁੱਲੀ ਜੈ ਆ ਜਿਹੜਾ ਦਿਮਾਗ ਜਿਹਾ ਸਾਡਾ ਕੰਮ ਹੀ ਨਹੀਂ ਨਾ ਕਰਦਾ ਕਈ ਵਾਰੀ ਡੈਡ ਹੀ ਹੋ ਜਾਂਦਾ ਹੈ ਬਸ ਇਹ ਖੁੱਲ ਜੇ ਕਿਤੇ ਇਦਾਂ ਬਚਾ ਜਾਈਏ ਹਾਂਜੀ ਐਸਾ ਗਿਆਨ ਵਿਚਾਰੇ ਕੋਈ ਇਸ ਤੇ ਮੁਕਤ ਪਰਮ ਗਤ ਹੋਈ ਆ ਸਮਝਿਓ ਭਾਈ ਪਰਮ ਗਤੀ ਦਾ ਅਰਥ ਹੈ ਵੀ ਦਿਮਾਗ ਹੈ ਜਿਹੜਾ ਗਤੀ ਦਾ ਗਤੀ ਪੰਜਾਬੀ ਚ ਕਹਿੰਦੇ ਆਪਾਂ ਗਤੀ ਸ਼ਾਇਦ ਹਿੰਦੀ ਦਾ ਸ਼ਬਦ ਹੋਇਆ ਆਪਾਂ ਪੰਜਾਬੀ ਚ ਵੀ ਗਤੀ ਸ਼ਬਦ ਵਰਤਦੇ ਹੀ ਵੀ ਗਤੀਸ਼ੀਲ ਹੈ ਬੰਦਾ ਇਸ ਕੰਮ ਚ ਬੜਾ ਗਤੀਸ਼ੀਲ ਹੈ ਜਿਵੇਂ ਆਪਾਂ ਕਹੀਏ ਸਪੀਡ ਸਪੀਡ ਇੰਗਲਿਸ਼ ਦਾ ਸ਼ਬਦ ਹੈ ਕਿੰਨੀ ਸਪੀਡ ਤੇ ਗੱਡੀ ਜਾਂਦੀ ਹੈ ਕਿੰਨੀ ਗਤੀ ਤੇ ਜਾ ਰਹੇ ਹਾਂ ਆਪਾਂ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਭਾਵ ਕਿ ਉਹਦਾ ਦਿਮਾਗ ਖੁੱਲਦਾ ਹੈ ਜਿਹੜਾ ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮਗਤ ਹੋਏ ਅਸਲ ਜਿਹੜਾ ਤੱਤ ਹੈ ਨਾ ਬੰਦਾ ਤੱਤ ਨੂੰ ਸਮਝੇ ਵੀ ਉਹ ਵਿਚਲਾ ਤੱਤ ਕਿਹੜਾ ਹੈ ਉਹ ਤੇ ਸਦਾ ਹੀ ਰਹਿੰਦਾ ਉਹਦੇ ਨਾਲ ਜਦੋਂ ਬੰਦਾ ਜੁੜ ਗਿਆ ਉਹਦੀ ਹਸਤੀ ਮਿਟਣੀ ਕਿੱਥੇ ਹੈ ਹੁਣ ਮੰਨ ਲਓ ਕਾਇਮ ਹੋ ਕੇ ਸੁਣਿਓ ਵੀ ਇੱਕ ਟਾਲੀ ਦਾ ਬੀਜ ਬੀਜਿਆ ਕਿਸੇ ਬੰਦੇ ਨੇ ਟਾਲੀ ਬੀਜੀ ਹੁਣ ਬੀਜ ਦਾ ਰੂਪ ਕੀ ਹੈ? ਟਾਲੀ ਦਾ ਬੀਜ ਜਿਹਨੇ ਵੇਖਿਆ ਹੋਏਗਾ ਉਹ ਚਪਟਾ ਜਿਹਾ ਹੁੰਦਾ, ਉਹਦਾ ਟਾਲੀ ਦਾ ਬੀਜ ਹੁੰਦਾ ਜਿਹੜਾ ਚਪਟਾ ਜਿਹਾ ਹੁੰਦਾ। ਟਾਲੀ ਦਾ ਬੀਜ ਦਾ ਰੂਪ ਹੈ ਜਿਹੜਾ ਉਹ ਹੈ ਚਪਟਾ, ਤੇ ਨਾਮ ਕੀ ਹੈ ਉਹਦਾ? ਬੀਜ। ਧਰਤੀ ਚ ਬੀਜਦਾ ਸੂਏ ਵਾਂਗੂ ਬਾਹਰ ਨੂੰ ਫੁੱਟਿਆ, ਨਾਮ ਹੋ ਗਿਆ ਅੰਕੁਰ ਤੇ ਰੂਪ ਹੁਣ ਬਦਲ ਗਿਆ। ਬੀਜ ਤੋਂ ਐ ਜੇ ਬਣ ਗਿਆ ਨਾ ਸਿੱਧਾ ਜਿਹਾ, ਫੁੱਟ ਪਿਆ ਜਦੋਂ ਬਾਹਰ ਨੂੰ ਆਇਆ, ਟਾਲੀ ਬਾਹਰ ਨੂੰ ਆਈ, ਰੂਪ ਬਦਲ ਗਿਆ ਤੇ ਨਾਮ ਵੀ ਹੁਣ ਬਦਲ ਗਿਆ। ਪਹਿਲਾਂ ਰੂਪ ਵੀ ਬੀਜ ਸੀ ਤੇ ਨਾਮ ਵੀ ਵੱਖਰਾ ਸੀ, ਬੀਜ ਕਹਿੰਦੇ ਸੀ ਆਪਾਂ। ਅੱਛਾ ਸੁਣੋ, ਅੱਗੇ ਜਦੋਂ ਫਿਰ ਉਹ ਹੋਰ ਵਧਿਆ, ਫੁੱਟਕਦਾ ਹੋ ਗਿਆ, ਕਹਿਣ ਲੱਗ ਗਏ ਪੌਦਾ, ਰੂਪ ਵੀ ਵੱਡਾ ਸਾਰਾ ਹੋ ਗਿਆ, ਅੰਕੁਰ ਨਹੀਂ ਨਾ ਰਿਹਾ ਹੁਣ ਸੂਏ ਵਾਂਗੂ ਜਿਹੜਾ ਬਾਹਰ ਜਿਹਾ ਆਇਆ ਸੀ ਮਾੜਾ ਜਿਹਾ, ਹੁਣ ਉਹ ਵੀ ਨਹੀਂ ਰਿਹਾ, ਰੂਪ ਵੀ ਬਦਲ ਗਿਆ ਤੇ ਨਾਮ ਵੀ ਬਦਲ ਗਿਆ। ਚਲੋ ਹੁਣ ਕੀ ਹੋਇਆ? ਹੁਣ ਹੋਰ ਵੱਧ ਗਿਆ, ਵੱਡਾ ਸਾਰਾ ਹੋ ਗਿਆ, ਆਪਾਂ ਕਹਿੰਦੇ ਹਾਂ ਪੌਦਾ ਹੈ, ਆਕਾਰ ਵੱਧ ਗਿਆ ਉਹਦਾ, ਰੂਪ ਵੀ ਬਦਲ ਗਿਆ, ਨਾਮ ਵੀ ਬਦਲ ਗਿਆ। ਹੁਣ ਫੁੱਲ ਪੂਰਾ ਵੱਡਾ ਹੋ ਗਿਆ, ਹੁਣ ਭਾਈ ਰੂਪ ਵੀ ਬਦਲ ਗਿਆ ਤੇ ਨਾਮ ਵੀ ਬਦਲ ਗਿਆ, ਹੁਣ ਰੂਪ ਪੂਰਾ ਵੱਡ ਗਿਆ ਤੇ ਹੁਣ ਆਪਾਂ ਕੀ ਕਹਿੰਦੇ ਵੀ ਇਹ ਕੀ ਹੈ? ਟਾਲੀ ਦਾ ਦਰਖਤ, ਰੂਪ ਵੀ ਬਦਲ ਗਿਆ, ਨਾਮ ਵੀ ਬਦਲ ਗਿਆ। ਅੱਗੇ ਉਹਨੂੰ ਵੱਢ ਲਿਆ, ਵੱਢ ਕੇ ਜਦੋਂ ਆਪਾਂ ਉਹਨੂੰ ਚਰਾਇਆ, ਹੁਣ ਕੀ ਹੋ ਗਿਆ ਜੀ? ਜਦੋਂ ਉਹਦਾ ਰੂਪ ਵੱਡੇ ਵੱਡੇ ਸ਼ਤੀਰ ਜਿਵੇਂ ਹੁੰਦੇ ਨੇ, ਸ਼ਤੀਰ ਦਾ ਰੂਪ ਬਣ ਗਿਆ ਵੱਡੇ ਵੱਡੇ, ਉਦੋਂ ਬਾਅਦ ਉਹਨੂੰ ਚਰਾ ਲਿਆ, ਰੂਪ ਬਦਲ ਗਿਆ ਤੇ ਨਾਮ ਵੀ ਬਦਲ ਗਿਆ, ਹੁਣ ਕੀ ਹੈ? ਕਹਿੰਦੇ ਫੱਟੇ, ਫੱਟੇ ਬਣ ਗਏ। ਲੋ ਹੁਣ ਉਹਨੂੰ ਤੁਸੀਂ ਅੱਗ ਚ ਸਾੜ ਦਿਓ, ਹੁਣ ਕੋਲੇ ਬਣ ਗਏ, ਨਾਮ ਵੀ ਬਦਲ ਗਿਆ ਤੇ ਰੂਪ ਵੀ ਬਦਲ ਗਿਆ, ਪਹਿਲਾਂ ਰੂਪ ਬਦਲ ਗਿਆ ਨਾਮ ਵੀ ਬਦਲ ਗਿਆ, ਹੁਣ ਤੁਸੀਂ ਉਹਦੀ ਸਵਾਹ ਬਣਾ ਦਿਓ, ਪੁੱਟ ਦਿਓ ਉਹਨੂੰ। ਲਓ ਜੀ ਰੂਪ ਵੀ ਬਦਲ ਗਿਆ, ਸਵਾਹ ਬਣ ਗਈ, ਰੂਪ ਬਦਲ ਗਿਆ ਤੇ ਨਾਮ ਵੀ ਬਦਲ ਗਿਆ। ਲਓ ਹੁਣ ਨਾ ਪੱਖਾ ਚਲਾ ਕੇ ਉਹਨੂੰ ਐਂ ਉਡਾ ਦਿਓ, ਹੁਣ ਰੂਪ ਵੀ ਬਦਲ ਗਿਆ, ਨਾਮ ਵੀ ਬਦਲ ਗਿਆ, ਹੁਣ ਕੀ ਬਣ ਗਿਆ? ਜਰਰਾ, ਛੋਟਾ ਜਿਹਾ ਜਰਰਾ ਹਵਾ ਚ ਉੱਡ ਗਿਆ, ਰੂਪ ਵੀ ਬਦਲ ਗਿਆ, ਨਾਮ ਵੀ ਬਦਲ ਗਿਆ, ਪਰ ਹਸਤੀ ਨਹੀਂ ਮਿਟੀ। ਆਖੋ ਸਤਨਾ, ਹਸਤੀ ਤੇ ਇੱਕ ਦਰਖਤ ਦੀ ਨਹੀਂ ਮਿਟਦੀ, ਬੰਦੇ ਦੀ ਕਿੱਥੇ ਮਿਟ ਜੂ? ਜਿਹੜਾ ਗੁਰੂ ਜੀ ਕਹਿੰਦੇ ਆ ਨਾ ਵੀ ਨਾ ਇਹ ਨਾ ਉਹ ਮਰੇ ਨਾ ਮਰਨ ਹੈ ਜੋਗ, ਕਹਿੰਦੇ ਤੈਨੂੰ ਭੁਲੇਖਾ ਤੂੰ ਮਰ ਜਾਣਾ, ਤੂੰ ਇੱਕ ਪਾਣੀ ਦੀ ਬੂੰਦ ਨੂੰ ਮਾਰ ਕੇ ਵਖਾ, ਪਾਣੀ ਦੀ ਬੂੰਦ ਇੱਥੇ ਹੀ ਰਹੂ, ਮਾਰ ਕੇ ਵਖਾਓ, ਪਾਣੀ ਦੀ ਬੂੰਦ ਮਰਦੀ ਨਹੀਂ, ਇੱਥੇ ਹੀ ਹੈ। ਜਦੋਂ ਤੁਸੀਂ ਕੱਪੜੇ ਸੁੱਕਣੇ ਪਾਤੇ ਬੂੰਦਾਂ ਵਿੱਚ ਸੀ, ਉਹ ਭਾਪ ਬਣ ਗਈ, ਉੱਡ ਗਈ, ਉਹ ਮਰੇਗੀ ਨਹੀਂ, ਕਿਸੇ ਰੂਪ ਵਿੱਚ ਰਵੇ ਰਵੇਗੀ ਇੱਥੇ। ਜਿਉਂ ਵੀ ਇੱਥੇ ਕੁਝ ਹੈ ਨਾ, ਉਹ ਰੂਪ ਬਦਲੀ ਜਾਂਦਾ ਹੈ, ਇੱਥੇ ਜਾਂਦਾ ਆਉਂਦਾ ਕਿਤੇ। ਜਿਹੜਾ ਸ਼ਬਦ ਆਪਾਂ ਨੂੰ ਇੱਕ ਵਾਰੀ ਪੂਰਾ ਸੁਣੋਗੇ ਸ਼ਬਦ, ਫਿਰ ਪੂਰਾ ਐ ਦਿਮਾਗ 'ਚ ਗੱਲ ਚੰਗੀ ਤਰ੍ਹਾਂ ਹੀ ਬੈਠ ਜਾਏਗੀ। ਕੌਣ ਬੂਆ ਰੇ ਕੌਣ ਬੂਆ, ਬ੍ਰਹਮ ਗਿਆਨੀ ਮੇਰ ਕਰੋ ਵਿਚਾਰਾ, ਇਹ ਤੋਂ ਚਲਤ ਪਾਇਆ। ਜੇ ਕਿਤੇ ਹੁਣ ਇਹੋ ਜਿਹੇ ਸਵਾਲ ਸਾਡੇ ਕੀ ਹੈ, ਫਲਾਣੇ ਦੇ ਸੇਵ ਪਾਤਾ, ਫਲਾਣੇ ਦੇ ਮੁੰਡਾ ਹੋ ਗਿਆ, ਮਹਾਂਪੁਰਖਾਂ ਨੇ ਐਂ ਕਰਤਾ, ਬਾਬਿਆਂ ਨੇ ਐਂ ਕਰਤਾ, ਆਹੀ ਗੱਲਾਂ ਸਟੇਜਾਂ ਤੇ ਹੋਈ ਜਾਂਦੀਆਂ ਨੇ, ਸਵਾਹ ਪਤਾ ਲੱਗਣ, ਆਹੀ ਕੋਈ ਚੱਲੀ ਜਾਂਦਾ ਨਾ ਸਾਡੇ ਤੇ। ਹੁਣ ਇਹੋ ਜਿਹੀ ਗੱਲ ਨੂੰ ਦਿਮਾਗ 'ਚ ਪਾੜੀਏ, ਕੋਈ ਮਾੜਾ ਮੋਟਾ ਇੱਧਰ ਵਾਲੇ ਪਾਸੇ ਇੰਟਰਸਟ ਹੋਵੇ ਤੇ ਤਾਂ ਤੁਹਾਡੇ 'ਚ ਕੁਛ ਕੁ, ਮੈਨੂੰ ਪਤਾ ਨੌਜਵਾਨ ਵੀਰ ਨੇ ਧਿਆਨ ਨਾਲ ਸੁਣ ਰਹੇ ਆ, ਬਾਕੀਆਂ ਨੂੰ ਸੁਸਤੀ ਪੈ ਰਹੀ ਹੈ ਵੀ ਆਹ ਕੀ ਯਾਰ ਤੁਸੀਂ ਗੱਲ ਕੋਈ ਚੱਜ ਦੀ ਸੁਣਾਓ। ਉਹਨਾਂ ਨੂੰ ਸਾਖੀ ਭਾਲਦੇ ਨੇ ਵੀ ਫਟਾਫਟ ਸ਼ੁਰੂ ਕਰੋ ਕੋਈ ਗੱਲ ਇਦਾਂ ਦੀ ਹੋਵੇ। ਪਤਾ ਨਹੀਂ ਕਿੰਨੀ ਵਾਰੀ ਸੁਣ ਲਿਆ ਵੀ ਤਾਰੂ ਸਿੰਘ ਦਾ ਖੋਪਰ ਲੈ ਗਿਆ, ਸਾਡੇ ਦਿਮਾਗ 'ਚ ਨਹੀਂ ਗੱਲ ਬੜੀ ਵੀ ਲਵਾਉਣ ਦੀ ਜ਼ਰੂਰਤ ਕਿੱਥੋਂ ਆਈ ਸੀ, ਬੁੱਢੇ ਹੋ ਗਏ ਸੁਣ ਸੁਣ ਕੇ ਆਹ ਗੱਲਾਂ, ਢਾਡੀਆਂ ਤੋਂ ਸੁਣ ਲਏ, ਇਤਿਹਾਸ ਕਮਿਸ਼ਨਾਂ ਤੋਂ ਸੁਣ ਲਏ, ਮੇਰੇ ਵਰਗੇ ਗਲੇ ਪਾੜ ਤੇ ਪਤਾ ਨਹੀਂ ਕਿੰਨੀਆਂ ਕੁ ਢੋਲਕੀਆਂ ਪਾੜ ਦੀਆਂ ਪੜ ਪੜ ਕੇ, ਵੀ ਮੌਤ ਬਾਬੇ ਦੀਪ ਸਿੰਘ ਨੇ ਡਰਾਈ, ਹੋਰ ਨਹੀਂ ਡਰੀ ਕਿਸੇ ਤੋਂ, ਅਸੀਂ ਵੀ ਇਹ ਕਹਿੰਦੇ ਨੇ। ਪਰ ਆਪਣੇ ਆਪਣੇ ਦਿਮਾਗ 'ਚ ਏਦਾਂ ਦੇ ਸਵਾਲ ਉੱਠਣ ਲੱਗਣਗੇ ਵੀ ਯਾਰ ਹੈ ਕੀ ਹੈ ਇਹ, ਜਦੋਂ ਪਕੜ 'ਚ ਆ ਜਾਂਦੀ ਹੈ ਗੱਲ ਵੀ ਹਸਤੀ ਮਿਟਦੀ ਨਹੀਂ, ਫਿਰ ਬੀਜ ਨੂੰ ਅੰਕੁਰ ਬਣਨ ਵਿੱਚ ਕੀ ਪ੍ਰੋਬਲਮ ਹੈ, ਅੰਕੁਰ ਨੂੰ ਬੂਟਾ ਬਣਨ ਵਿੱਚ ਕੀ ਪ੍ਰੋਬਲਮ ਹੈ, ਪੌਦੇ ਨੂੰ ਫਿਰ ਦਰਖਤ ਬਣਨ ਵਿੱਚ ਕੀ ਪ੍ਰੋਬਲਮ ਹੈ, ਦਰਖਤ ਨੂੰ ਵਧਾਉਣ ਵਿੱਚ ਆਪਣੇ ਆਪ ਨੂੰ ਕੀ ਪ੍ਰੋਬਲਮ ਹੈ? ਉਹਨੂੰ ਪਤਾ ਵੀ ਮੈਂ ਫੱਟੇ ਬਣ ਜੂ, ਫਿਰ ਉਹ ਫੱਟੇ ਬਣ ਗਿਆ, ਉਹ ਫਿਰ ਉਹਨੂੰ ਕੀ ਪ੍ਰੋਬਲਮ ਹੈ? ਉਹਨੇ ਕਹਿਣਾ ਕੋਈ ਨੀ, ਮਟਾ ਕੇ ਵਿਖਾ ਬਟਾਣ ਵਾਲਿਆਂ ਨੇ ਸਾੜ ਦੇ ਨੂੰ ਕੋਲੇ ਬਣ ਗਏ। ਫਿਰ ਹੁਣ ਅਸੀਂ ਕੋਲੇ ਬਣਾ ਕੇ ਕਹਿੰਦੇ ਸਵਾਹ ਬਣ ਗਈ, ਤੇ ਸਵਾਹ ਬਣ ਕੇ ਜਰਰਾ ਬਣ ਗਿਆ, ਉਹ ਉੱਡ ਗਿਆ ਹਵਾ 'ਚ। ਕਹਿੰਦੇ ਮਟਾ ਕੇ ਵਿਖਾ ਜੇ ਬਟਾ ਸਕਦਾ, ਮਟਾ ਨਹੀਂ ਤੂੰ ਸਕਦਾ। ਤਾਂ ਸਾਹਿਬਜ਼ਾਦੇ ਕਹਿੰਦੇ ਸੀ ਕਿ ਖਿਲਾਰੋ ਯਾਰ ਨਹੀਂ, ਕਰ ਲਓ ਕੀ ਕਰ ਲਓਗੇ, ਸਾਡੀ ਹਸਤੀ ਤੁਹਾਥੋਂ ਮਿਟਣੀ, ਚੱਪੜੀਆਂ ਲਾ ਕੇ ਹਸਤੀ ਮਿਟਣੀ, ਚੱਪੜੀਆਂ ਲਾ ਕੇ ਸਾਡੀ ਹਸਤੀ ਮਿਟਾ ਦੋਗੇ, ਐ ਕਿੱਥੇ ਬੰਦਾ ਖਤਮ ਹੁੰਦਾ? ਖਤਮ ਤੇ ਤੁਸੀਂ ਪਾਣੀ ਦੀ ਬੂੰਦ ਨੂੰ ਨਹੀਂ ਕਰ ਸਕਦੇ, ਸਾਨੂੰ ਖਤਮ ਕਰ ਲਓਗੇ? ਮਿਟਦੀ ਤੇ ਤੇਰੇ ਤੋਂ ਜ਼ਰੂਰਤ ਹੈ ਤੇਰੇ ਵਿੱਚ ਵਜੀਦਿਆ, ਤੂੰ ਪਾਣੀ ਦੀ ਬੂੰਦ ਮਿਟਾ ਕੇ ਮਿਟਦੀ ਲੱਗਦੀ। ਰੂਪ ਬਦਲ ਗਿਆ, ਹੁਣ ਨਾਮ ਬਦਲ ਗਿਆ, ਭਾਵ ਬਣ ਗਿਆ, ਪਰ ਮਿਟਦਾ ਥੋੜਾ ਹੁੰਦਾ ਕੁਛ, ਇੱਥੇ ਮਰਦਾ ਤੇ ਕੁਛ ਵੀ ਨਹੀਂ, ਰੂਪ ਬਦਲ। ਆ ਸ਼ਬਦ ਵਿੱਚ ਬਿਲਕੁਲ ਕਲੀਅਰ ਹੋ ਜਾਏਗਾ, ਪੂਰਾ ਸ਼ਬਦ ਸੁਣੋ, ਮੈਨੂੰ ਅਰਥ ਕਰਨ ਦੀ ਲੋੜ ਨਹੀਂ ਪੈਣੀ, ਵੈਸੇ ਸਮਝ ਆ ਹੀ ਜਾਣੀ, ਮੈਂ ਕੀ ਕੀਤੇ ਵੀ ਇਹ ਬੜੀ ਬੜੀ ਦੀਵਾਨਾ ਚ ਸੁਣੋ ਇੱਕ ਵਾਰ। ਪਵਨ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਬ ਲੁਟੇ, ਕੌਣ ਮੁਆ ਰੇ ਕੌਣ ਮੁਆ, ਬੱਚਾ ਕੌਣ ਕਹਿੰਦਾ, ਜਵਾਕ ਕਿਹੜਾ ਕਹਿੰਦਾ ਤੈਨੂੰ ਹੁਣ? ਪਰ ਉਹ ਜਵਾਕ ਹੁਣ ਮਰ ਗਿਆ, ਹੁਣ ਜਵਾਨ ਰੂਪ ਬਦਲ ਗਿਆ, ਫਿਰ ਜਵਾਨੀ ਜਿਨ੍ਹਾਂ ਦੀ ਚਲੀ ਗਈ ਬੁਢੇਪਾ ਆ ਗਿਆ, ਜਵਾਨੀ ਮਰਨੀ ਗਈ, ਹੁਣ ਹੁਣ ਬੁਢੇਪਾ ਆ ਗਿਆ, ਹੁਣ ਬੁਢੇਪਾ ਮਰੂ। ਏਦਾਂ ਹੀ ਬਦਲੀ ਐਨਰਜੀ ਹੈ, ਇੱਕ ਐਟਮਸ ਨੇ ਜਿਹਨੂੰ ਕਹਿੰਦੇ ਨੇ, ਪੜ੍ਹੇ ਲਿਖੇ ਸਮਝਦੇ ਆ, ਉਹ ਪਰਮਾਣੂ ਨੇ, ਬੜੇ ਬਰੀਕ ਤੱਤ ਨੇ, ਇੰਨੀ ਸਪੀਡ ਨਾਲ ਘੁੰਮਦੇ ਨੇ, ਸ਼ੇਪ ਬਣਾਉਂਦੇ ਨੇ, ਇੱਥੋਂ ਤੱਕ ਵੀ ਸ਼ੇਪ ਵੀ ਨਹੀਂ ਹੈ ਬੰਦੇ ਦੀ ਅਸਲੀ, ਜਿਹੜੀ ਆਪਾਂ ਆ ਲੱਗਦਾ ਨਾ ਮੈਂ ਬੈਠਾ ਇੱਥੇ, ਇਹ ਦਿਸਦਾ ਹੈ, ਅਸਲ ਵਿੱਚ ਉਹ ਘੁੰਮਦੀ ਇੰਨੀ ਸਪੀਡ ਨਾਲ ਨੇ ਵੀ ਸ਼ੇਪ ਬਣਦੀ ਹੈ। ਆ ਸਰੀਰ ਦੇ ਜਿਹੜਾ ਜਿਹੜਾ ਮੇਰਾ ਸਰੀਰ ਹੈ ਨਾ, ਹੱਥ ਹੈ, ਜਿੱਦਾਂ ਤੁਹਾਡਾ ਹੱਥ ਹੈ, ਇਹ ਹੱਥ ਇੱਦਾਂ ਠੋਸ ਨਹੀਂ, ਇਹ ਸਪੀਡ ਨਾਲ ਘੁੰਮ ਰਿਹਾ, ਬੜੀ ਸਪੀਡ ਨਾਲ ਕੰਨ ਨੇ ਜਿਹੜੇ ਘੁੰਮਦੇ ਨੇ, ਪਰ ਸਪੀਡ ਇੰਨੀ ਨਾਲ ਘੁੰਮਦੇ ਨੇ ਵੀ ਸ਼ੇਪ ਬਣਦੀ ਹੈ ਨਹੀਂ। ਜਿਵੇਂ ਨਾ ਹੁਣ ਵੇਖੋ, ਉਦਾਂ ਪੱਖੇ ਦੇ ਤਿੰਨ ਫਰ ਨੇ, ਉਦਾਂ ਤੇ ਤਿੰਨ ਹੀ ਨੇ, ਪਰ ਜਦੋਂ ਸਪੀਡ ਨਾਲ ਘੁੰਮਦਾ ਫਿਰ ਕਿੱਦਾਂ ਲੱਗਦਾ ਭਲਾ? ਫਿਰ ਤਿੰਨ ਫਰ ਲੱਗਦੇ ਨੇ, ਫਿਰ ਕੀ ਲੱਗਦਾ ਹੁੰਦਾ? ਗੋਲ ਗੋਲ ਨਹੀਂ ਲੱਗਦਾ, ਸ਼ੇਪ ਬਣਾਉਂਦਾ ਹੈ, ਹੁੰਦੇ ਤੇ ਤਿੰਨ ਫਰ ਹੀ ਨੇ। ਇੱਦਾਂ ਕੰਨ ਨੇ ਇੰਨੀ ਸਪੀਡ ਨਾਲ ਘੁੰਮਦੇ ਨੇ ਵੀ ਸ਼ੇਪ ਬਣਾ ਲੈਂਦੇ ਨੇ, ਸ਼ੇਪ ਰੂਪ ਹੁੰਦੀ ਕੋਈ ਨਹੀਂ, ਆਖੋ ਸਤਨਾ ਹੁੰਦੀ ਨਹੀਂ, ਬਣਦੀ ਹੈ। ਉਹ ਪਰਮਾਣੂ ਨੇ ਇੰਨੀ ਸਪੀਡ ਨਾਲ ਘੁੰਮਦੇ ਆ ਸਾਡੇ ਸਰੀਰ ਚ, ਐਨਰਜੀ ਹੈ ਬਸ, ਐਟਮਸ ਨੇ, ਬਹੁਤ ਬਰੀਕ ਸੈੱਲ ਨੇ, ਪਕੜ ਚ ਨਹੀਂ ਆਉਂਦੇ, ਇੰਨੀ ਕਿ ਇੱਕ ਸਕਿੰਟ ਦੇ ਵਿੱਚ ਇਹ ਅਰਬਾਂ ਵਾਰੀ ਘੁੰਮ ਜਾਂਦਾ, ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਕਰੋੜਾਂ ਵਾਰੀ ਨਹੀਂ, ਅਰਬਾਂ ਖਰਬਾਂ ਵਾਰੀ ਐ ਘੁੰਮਦਾ ਇੰਨੀ ਸਪੀਡ ਨਾਲ, ਤਾਂ ਸ਼ੇਪ ਬਣਦੀ। ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਤੱਤ ਨੇ ਬਸ ਖਿਲਰ ਜਾਂਦੇ ਨੇ, ਲੱਗਦਾ ਬੰਦਾ ਮਰ ਗਿਆ, ਪਰ ਉਹ ਜਿਹੜੀ ਅਸਲ ਹਸਤੀ ਹੈ ਉਹ ਕਦੇ ਮਿਟਦੀ ਨਹੀਂ, ਮਰਦੀ। ਅੱਗੇ ਸੁਣੋ ਸ਼ਬਦ ਪੂਰਾ ਕਲੀਅਰ ਹੋ ਜਾਏਗਾ। ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਤੇ ਉਠ ਸਿਧਾਈ, ਪਰਮ ਮੋਹ ਕੇ ਬਾਂਧੇ ਬੰਦ, ਸੁਪਨ ਪਿਆ ਪਖਲਾਏ ਅੰਦ, ਇਹ ਤਉ ਰਚਨੋ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਨਹ ਕੋ ਮੂਆ ਨਾ ਮਰਨੇ ਜੋਗ। ਚੇਤਾ ਰੱਖਿਓ, ਆ ਚੇਤਾ ਰੱਖਿਓ, ਨਹਿ ਕੋ ਬੂਆ ਨਾ ਮਰਨੇ ਜੋਗ। ਇਹ ਮਰਨ ਵਾਲੀ ਚੀਜ਼ ਨਹੀਂ, ਜਿਹਨੂੰ ਮਰ ਸਮਝਦੇ ਆ ਵੀ ਮਰ ਗਿਆ। ਕਹਿੰਦੇ ਬਸ ਰੂਪ ਬਦਲੇਗਾ, ਮਰੇਗਾ ਨਹੀਂ। ਉਹ ਐਨਰਜੀ ਹੈ ਜਿਹੜੀ, ਉਹ ਰੂਪ ਬਦਲਦੀ ਹੈ। ਇਹ ਪੱਕੀ ਗੱਲ ਹੈ, ਇਹਨੂੰ ਦਿਮਾਗ ਚ ਰੱਖੀਏ। ਇਹ ਸਾਹਿਬਜ਼ਾਦਿਆਂ ਨੂੰ ਪਤਾ ਸੀ, ਜਿਹੜੀ ਸਾਨੂੰ ਨਹੀਂ ਪਤਾ। ਉਹਨਾਂ ਨੂੰ ਸਮਝ ਸੀ ਇਸ ਗੱਲ ਦੀ। ਅੱਗੇ ਸੁਣੋ, ਨਹਿ ਕੋ ਮੂਆ ਨਾ ਮਰਨੈ ਜੋ, ਨਹਿ ਬਿਨ ਸਹਿ ਅਬਿਨਾਸੀ ਹੋ। ਜੋ ਇਹ ਜਾਣ ਹੋ ਸੋ ਇਹ ਨਾਹੇ, ਜਾਣਨ ਹਰ ਕੋ ਬਲ ਜਾਓ। ਜਿਹੜੇ ਜੋ ਤੂੰ ਸਮਝਦਾ ਇਹਨੂੰ, ਉਹ ਇਹ ਹੈ ਨਹੀਂ। ਜੋ ਸਮਝਦਾ ਸਰੀਰ ਆਪਣੇ ਆਪ ਨੂੰ, ਇਹ ਹੈ ਨਹੀਂ। ਤੇ ਬਲਿਹਾਰੇ ਜਾਈਏ ਜਿਹੜੇ ਇਸ ਤੱਤ ਨੂੰ ਜਾਣਦੇ ਨੇ, ਇਹ ਨਿਚੋੜ ਨੂੰ ਸਮਝਦੇ ਆ। ਜਿਹੜੇ ਇਹ ਤੱਤ ਨੂੰ ਸਮਝਦੇ ਨੇ ਉਹਨਾਂ ਤੋਂ ਬਲਿਹਾਰੇ ਜਾਈਏ, ਜਿਨ੍ਹਾਂ ਦਾ ਬੌਧਿਕ ਵਿਕਾਸ ਹੋ ਗਿਆ, ਜਿਹੜੇ ਜਿਹੜੇ ਇਹ ਨੁਕਤੇ ਨੂੰ ਕਲਿੱਕ ਕਰਕੇ ਮਾਈਂਡ ਉਹਨਾਂ ਦਾ ਸਮਝਦਾ, ਜਿਹਨਾਂ ਦਾ ਬਲਿਹਾਰੇ ਜਾਈਏ ਉਹਨਾਂ ਤੋਂ ਅੱਗੇ। ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ। ਕਹਿੰਦੇ ਗੁਰੂ ਨੇ ਭਰਮ ਕੱਢਤੇ ਵੀ ਕੋਈ ਆਉਂਦਾ ਜਾਂਦਾ ਮਰਦਾ ਨਹੀਂ। ਹੁਣ ਗੁਰੂ ਕੋਲੋਂ ਇਹ ਭਰਮ ਕਢਾਉਣ ਕਿਹੜਾ ਆ, ਇਹੋ ਜਿਹੀ ਸਿੱਖਿਆ ਸੁਣਨ ਕਿਹੜਾ ਆ। ਅਗਲਾ ਤੇ ਝੋਲੀ ਅੱਡ ਕੇ ਬੈਠਾ ਵੀ ਮੈਨੂੰ ਆਹ ਦਾਤ ਦੇ ਦਿਓ, ਮੈਨੂੰ ਆਹ ਦਾਤ ਦੇ ਦਿਓ, ਆਹ ਦਾਤ ਲੈਣ ਕਿਹੜਾ ਆਇਆ। ਗੁਰੂ ਕਹਿੰਦੇ ਐਡਾ ਦਿਮਾਗ ਖੋਲ ਦੂ ਤੇਰਾ ਵੀ ਇਹੋ ਜਿਹੀਆਂ ਗੱਲਾਂ ਵੀ ਤੇਰੇ ਪਕੜ ਚ ਆ ਜਾਣਗੀਆਂ। ਪਰ ਕਿਹੜਾ ਸੁਣਦਾ ਹੈ? ਦੁੱਖ ਤੇ ਇਸ ਗੱਲ ਦਾ ਹੈ, ਆ ਹੁਣ ਸਭਾ ਦੇ ਉੱਤੇ ਅਖਬਾਰ ਕਹਿੰਦੀ ਹੈ 50 ਲੱਖ ਬੰਦਾ ਗਿਆ ਸੀ। ਪਹਿਲਾਂ ਤੇ ਅਸੀਂ ਸੁਣਦੇ ਰਹੇ ਹਾਂ ਵੀ 12 ਲੱਖ ਆਇਆ, 15 ਲੱਖ ਆਇਆ, ਇੱਕ ਵਾਰੀ 25 ਲੱਖ ਵੀ ਦੱਸਿਆ ਸੀ ਅਖਬਾਰਾਂ ਵਾਲਿਆਂ ਨੇ, ਐਡਕੀ 50 ਲੱਖ ਦੱਸਦੇ ਨੇ। ਕਹਿੰਦੇ ਵੀ ਇੰਨੀ ਜ਼ਿਆਦਾ ਸੰਗਤ ਸੀ। ਪਰ ਆਪਾਂ 50 ਨਾ ਮੰਨੋ, ਆਪਾਂ 25 ਹੀ ਮੰਨ ਲਓ, ਚੱਲ 25 ਦਾ ਵੀ ਅੱਧ ਕਰ ਲਓ, 12.5 ਲੱਖ ਗਿਆ ਹੋਣਾ। ਪਰ 12.5 ਲੱਖ ਇਹੋ ਜਿਹੀ ਗੱਲ ਕਿਹੜਾ ਸਮਝਣ ਗਿਆ, ਜਿਹੜੀ ਆਹ ਨੁਕਤੇ ਕਿਹੜਾ ਸਮਝਦਾ ਵੀ ਬਾਣੀ ਚੋਂ ਬੰਦਾ ਇੱਦਾਂ ਸਮਝ ਸਕੇ? ਜੇ ਆਹ ਗੱਲ ਪਕੜ ਚ ਆ ਜੇ, ਬੰਦਾ ਮਰਨ ਤੋਂ ਕਿਉਂ ਡਰੇਗਾ? ਫਿਰ ਇੱਦਾਂ ਦੀ ਗੱਲ ਸਮਝ ਚ ਆਏਗੀ ਜਦੋਂ, ਫਿਰ ਕੈਸੇ ਗਹਿਰੇ ਨੁਕਤੇ ਜਿਹੜੇ ਗੁਰੂ ਸਾਹਿਬ ਨੇ ਇੱਦਾਂ ਸਮਝਾ ਦੇਣੇ ਆ ਸਾਨੂੰ। ਸਾਡੇ ਦਿਮਾਗ 'ਚ ਇਹ ਗੱਲਾਂ ਜਦੋਂ ਬੈਠਣਗੀਆਂ ਤੇ ਕਿੱਦਾਂ ਵਿਕਾਸ ਹੋਏਗਾ ਸਾਡੇ ਦਿਮਾਗ ਦਾ। ਪਰ ਅਸੀਂ ਇਹ ਗੱਲ ਲੈਣ ਵਾਸਤੇ ਗਏ ਹੀ ਨਹੀਂ, ਅਸੀਂ ਤੇ ਝੋਲੀਆਂ ਅੱਡ ਕੇ ਬੈਠੇ ਹਾਂ ਜੀ ਬਸ। ਅਸੀਂ ਆਪਣਾ ਦਿਮਾਗ ਖੋਲ੍ਹਣ ਵਾਸਤੇ ਆਹ ਖਜ਼ਾਨਾ ਲੈਣ ਤੇ ਗਏ ਹੀ ਨਹੀਂ ਸੀ। ਪਰ ਭਾਈ ਇਹ ਖਜ਼ਾਨਾ ਇੰਨਾ ਮਹਿੰਗਾ ਹੈ, ਆ ਤੁਹਾਡੇ ਪਾਏ ਹੋਏ ਨਗ, ਤੁਹਾਡੀਆਂ ਪਾਈਆਂ ਮੁੰਦਰੀਆਂ, ਤੁਹਾਡੇ ਸੋਨੇ ਚਾਂਦੀਆਂ, ਇਹ ਕਿਸੇ ਕੰਮ ਨਹੀਂ ਇਹਦੇ ਮੁਕਾਬਲੇ। ਜਿਹਦੇ ਕੋਲ ਆਹ ਵਿਚਾਰ ਹੋਣ ਉਹ ਗਰੀਬ ਨਹੀਂ ਗਿਣ ਸਕਦੇ ਆਪਾਂ। ਹਮ ਧਨਵੰਤ, ਕਹਿੰਦੇ ਕਿਹੜਾ ਧਨਵੰਤ? ਜੇਬ ਭਰੀ ਫਿਰਦਾ 50,000 ਦਾ ਮਾਲਕ ਹੈ ਜੀ, 50 ਲੱਖ ਦਾ, 50 ਕਰੋੜ ਦਾ। ਪਰ ਆ ਵਿਚਾਰ ਨੇ ਜਿਹੜੇ ਨਾ, ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ। ਕਦੋਂ ਤੋਂ ਪਿਓ ਦਾਦੇ ਕਾ ਖੋਲ ਰਿੱਠਾ ਖਜ਼ਾਨਾ, ਤੋ ਮੇਰੇ ਮਨ ਭਇਆ ਦਿੰਦਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਬਤੋਲ। ਹੁਣ ਅਸੀਂ ਧੰਨਵੰਤ ਆ ਜੀ, ਹੁਣ ਅਸੀਂ ਗਰੀਬ ਕਿੱਥੇ ਰਹਿ ਗਏ? ਹੁਣ ਤੇ ਸਮਝ ਆ ਗਈ, ਇੱਕ ਇੱਕ ਵਿਚਾਰ ਇੰਨਾ ਮਹਿੰਗਾ ਹੈ, ਉਹ ਦਿਮਾਗ ਚ ਆਈ ਜਦੋਂ ਗੁਰਬਾਣੀ ਨੂੰ ਸਮਝਿਆ, ਆ ਖਜ਼ਾਨਾ ਜਦੋਂ ਇੱਥੇ ਆਇਆ ਉਹ ਤੇ ਪਤਾ ਲੱਗ ਗਿਆ। ਪਰ ਦੁੱਖ ਪਤਾ ਕਿਸ ਗੱਲ ਦਾ ਹੈ? ਦੁੱਖ ਇਸ ਗੱਲ ਦਾ ਹੈ, ਇਹਦੀ ਕਦਰ ਕੋਈ ਨਹੀਂ। ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਉਹ ਲਾਲਾ ਦੀ ਨਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ, ਲਾਲਾ ਦੀ ਨਾ ਸਾਰ ਜਾਣਦੇ। ਗਿਆਨ ਦੇ ਕੌਡੀਆਂ ਖਰੀਦ ਦਰਬਾਰ ਲਾਲਾ ਜੀ ਦਾ ਸਾਰ ਹੋ ਗਏ ਕੌਡੀਆਂ ਖਰੀਦ ਲਾਲਾ ਜੀ ਦਾ ਸਾਰ ਚੰਦਾ ਦੇਖੇ ਉਹ ਹੀਰਾ ਹਾਰ ਬਚਾਏ ਸੰਜਣ ਹਾਰੇ ਬਾਹਰ ਪੌੜੀ ਬਦਲੇ ਜਾਏ ਪੌੜੀਆਂ ਦੇ ਬਦਲੇ ਬਸ ਆਹ ਹੀਰੇ ਜਿਹੜੇ ਸੀ ਨਾ ਸਾਨੂੰ ਮਿਲੇ ਸੋਹਣੇ ਵਿਚਾਰ ਗੁਰਬਾਣੀ ਦਾ ਗਿਆਨ ਇਹ ਤੇ ਕੌਡੀਆਂ ਦੇ ਬਦਲੇ ਗਵਾ ਦਿੱਤਾ ਸੀ ਸਮਝ ਹੀ ਨਹੀਂ ਲੱਗੀ ਆਹ ਨੁਕਤੇ ਗੁਰਬਾਣੀ ਨੂੰ ਸਮਝਣਾ ਸੀ ਪਰ ਸਾਡਾ ਇਹ ਸੁਭਾਅ ਨਹੀਂ ਇਸ ਤੇ ਦੇਹਾਂ ਦੀਆਂ ਸਿਫਤਾਂ ਸੁਣ ਕੇ ਜ਼ਿਆਦਾ ਰਾਜੀ ਹੋਵਾਂਗੇ ਗੁਰਬਾਣੀ ਦੀ ਗੱਲ ਕਰਨ ਲੱਗ ਜਾਓ ਰੌਲਾ ਪੈ ਜਾਂਦਾ ਹਾਏ ਨਿੰਦਿਆ ਕਰਦੇ ਹੈ ਵਿਰੁੱਧ ਬੋਲਦੇ ਹੈ ਨਿੰਦਕ ਨੇ ਜੀ ਫਿਰ ਇੱਦਾਂ ਕਹਿਣ ਲੱਗ ਜਾਂਦੇ ਗੁਰਬਾਣੀ ਦੀ ਗੱਲ ਖੁੱਲ੍ਹ ਕੇ ਕਰਨੀ ਪੈਣੀ ਜੋ ਜੋ ਗਲਤ ਆਇਆ ਅੱਜ ਤੱਕ ਦੱਸਣਾ ਪੈਣਾ ਖੁੱਲ੍ਹ ਕੇ ਵੀ ਆਹ ਗਲਤ ਹੈ ਇੱਦਾਂ ਸਮਝੋ ਗੁਰਬਾਣੀ ਨੂੰ ਗਲਤ ਧਾਰਨਾਵਾਂ ਬਣੀਆਂ ਜਿਹੜੀਆਂ ਪ੍ਰਚਲਿਤ ਚੀਜ਼ਾਂ ਗਲਤ ਨੇ ਦੱਸੋ ਫਿਰ ਖੁੱਲ੍ਹ ਕੇ ਅਸੀਂ ਪਤਾ ਲੱਗੂ ਨਾ ਫਿਰ ਉਤਪੁੱਜ ਚਲਤ ਆਪ ਕਰ ਚੀਨੈ ਆਪੇ ਤੱਤ ਪਛਾਣਾ ਆਪਾਂ ਸ਼ਬਦ ਆ ਪੜ੍ਹਦੇ ਸੀ ਐਸਾ ਗਿਆਨ ਵਿਚਾਰਿਆ ਕੋਈ ਤਿਸ ਤੇ ਮੁਕਤ ਪਰਮਗਤ ਹੋਈ ਕਹਿੰਦੇ ਪਰਮਾਤਮਾ ਕਿਵੇਂ ਰਚਦਾ ਆ ਸਾਰਾ ਕੁਛ ਅੱਗੇ ਸੁਣਿਓ ਜਿਹੜਾ ਸ਼ਬਦ ਆਪਾਂ ਅੱਗੇ ਕਰਦੇ ਹਾਂ ਥੋੜ੍ਹਾ ਜਿਹਾ ਵੇਖਿਓ ਫਿਰ ਜਦੋਂ ਨਿੰਦਿਆ ਅਗਲਾ ਨਿੰਦਿਆ ਕਿਹਨੂੰ ਕਹਿੰਦਾ ਅੱਗੇ ਵੇਖਿਓ ਦਿਨ ਮਹਿ ਰਹਿਣ ਰਹਿਣ ਮਹਿ ਦਿਨੀਅਰ ਉਸ ਨਸੀ ਤੋਂ ਬਿਦ ਸੋਈ ਕਹਿੰਦੇ ਪਰਮਾਤਮਾ ਦੇ ਰੰਗਾਂ ਨੂੰ ਐ ਵੇਖਿਆ ਕਰ ਵੀ ਮਾਲਕਾ ਕਿਵੇਂ ਦਿਨ ਵਿੱਚ ਰਾਤ ਸਮਾ ਜਾਂਦੀ ਹੈ ਕਿਵੇਂ ਰਾਤ ਵਿੱਚ ਦਿਨ ਸਮਾ ਜਾਂਦਾ ਵੇਖੋ ਜਿਵੇਂ ਹੁਣ ਆਪਾਂ ਜੇ ਆਪਾਂ ਐ ਐ ਗੌਰ ਜੀ ਨਾਲ ਵੇਖੀਏ ਵੀ ਹੁਣ ਦਿਨ ਹੈ ਹੁਣ ਤੋਂ ਤਿੰਨ ਕੁ ਘੰਟੇ ਬਾਅਦ ਕਿਵੇਂ ਰਾਤ ਦੇ ਵਿੱਚ ਸਮਾ ਜਾਂਦਾ ਹੁਣ ਠੰਡ ਚੱਲਦੀ ਹੈ ਆਉਣ ਵਾਲੇ ਮਹੀਨੇ ਕੁ ਤੱਕ ਵੇਖਿਓ ਠੰਡ ਗਰਮੀ ਦੇ ਵਿੱਚ ਕਿਵੇਂ ਸਮਾ ਜਾਂਦੀ ਹੈ ਕਿਵੇਂ ਗਰਮੀ ਆਉਂਦੀ ਹੈ ਕਿਵੇਂ ਠੰਡ ਆਉਂਦੀ ਹੈ ਕਿਵੇਂ ਕਿਵੇਂ ਦਿਨ ਰਾਤ ਕਿਵੇਂ ਚੱਲੀ ਜਾਂਦੇ ਨੇ ਹਨਾ ਜੇ ਬੰਦਾ ਐ ਵੇਖੇ ਤੇ ਐ ਨਿਕਲਦਾ ਅੰਦਰੋਂ ਵਾਹ ਵਾਹ ਵਾਹ ਵਾਹ ਬਈ ਵਾਹ ਐ ਪਰਮਾਤਮਾ ਦੇ ਰੰਗਾਂ ਜਿਹਾ ਨੂੰ ਵੇਖ ਕੇ ਵਾਹ ਵਾਹ ਕਰਨ ਨੂੰ ਜੀ ਜਿਹਾ ਨਹੀਂ ਕਰਦਾ ਇਹਨੂੰ ਅਸਲ ਵਿੱਚ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਮੈਂ ਅੱਗੇ ਗੱਲ ਕਰਦਾ ਅੱਗੇ ਸੁਣ ਲਓ ਥੋੜ੍ਹਾ ਜਿਹਾ ਤਾਂ ਕੀ ਗਤ ਮਿਤੇ ਅਵਰ ਨਾ ਜਾਣੇ ਗੁਰ ਬਿਨ ਸਮਝ ਨਾ ਹੋਈ ਇਸ ਖੇਡ ਨੂੰ ਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ ਵਾਹ ਵਾਹ ਬੰਦਾ ਉਹਦੇ ਉਹਦੇ ਰੰਗ ਉਹ ਇਧਰਲੇ ਪਾਸੇ ਇੰਟਰਸਟਡ ਹੀ ਤਾਂ ਹੁੰਦਾ ਜੇ ਗੁਰੂ ਸਾਹਿਬ ਸਮਝਾਉਂਦੇ ਇਹਨਾਂ ਦੇ ਕੋਲ ਬਹਿੰਦੇ ਆ ਇਹ ਫਿਰ ਸਾਨੂੰ ਐਂ ਸਮਝਾਉਂਦੇ ਆ ਸੁਰਤ ਨੂੰ ਪਾਇਆ ਕਰੋ ਤਨ ਦਾ ਆਉਣ ਦੀ ਗੱਲ ਨਹੀਂ ਦੇਹ ਦੀ ਅਕਲ ਲੈਂਦੇ ਆ ਜਦੋਂ ਫਿਰ ਇਹ ਸਮਝਾਉਂਦੇ ਆ ਵੀ ਵੇਖਦੇ ਸਹੀ ਕਿੰਨੇ ਦਿਨ ਜਿਹਾ ਦਿਨ ਚ ਰਾਤ ਰਾਤ ਚ ਦਿਨ ਗਰਮੀ ਚ ਸਰਦੀ ਸਰਦੀ ਚ ਗਰਮੀ ਆ ਵੇਖਦੇ ਸਹੀ ਤੂੰ ਤੇਰਾ ਵਾਹ ਵਾਹ ਕਰਨ ਨੂੰ ਜੀ ਕਿਉਂ ਨਹੀਂ ਕਰਦਾ ਤੇਰਾ ਸੁਭਾਨ ਅੱਲਾ ਕਹਿਣ ਨੂੰ ਜੀ ਕਿਉਂ ਨਹੀਂ ਕਰਦਾ ਤੇਰਾ ਰਮੇ ਹੋਏ ਰਾਮ ਨੂੰ ਵੇਖ ਕੇ ਤੇਰਾ ਜੀ ਨਹੀਂ ਕਰਦਾ ਵੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰੇ ਤੇਰਾ ਜੀ ਨਹੀਂ ਕਰਦਾ ਵਾਹ ਵਾਹ ਕਰਨ ਨੂੰ ਆ ਮੇਰਾ ਤੇ ਵਾਹ ਵਾਹ ਵਾਹ ਵਾਹ ਅੰਦਰੋਂ ਨਿਕਲਦਾ ਅੰਦਰੋਂ ਆਹ ਕੁਝ ਵੇਖ ਵੇਖ ਕੇ ਵੀ ਰੰਗ ਤੇਰੇ ਕਿੰਨੇ ਕਮਾਲ ਦੇ ਤੁਸੀਂ ਕਿਸੇ ਖਿੜੇ ਗੁਲਾਬ ਨੂੰ ਵੇਖੋ ਤੁਸੀਂ ਪੰਛੀ ਦੇ ਉੱਤੇ ਚਿੱਤਰੇ ਰੰਗਾਂ ਨੂੰ ਵੇਖੋ ਕਿਤੇ ਤੁਸੀਂ ਉਹਨਾਂ ਦੀਆਂ ਡੱਬੀਆਂ ਧਾਰੀਆਂ ਪਈਆਂ ਵੇਖੋ ਡੱਬ ਖੜਬੇ ਇਹ ਚੀਜ਼ਾਂ ਵੇਖ ਕੇ ਅੰਦਰੋਂ ਵਾਹ ਵਾਹ ਨਿਕਲਦਾ ਆਪਣੇ ਆਪ ਹੀ ਅਗਲੀ ਪੰਕਤੀ ਸੁਣਿਓ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ ਬੁੱਝੋ ਬ੍ਰਹਮ ਗਿਆਨੀ ਉਹ ਭਾਈ ਬੁੱਝੋ ਸਿਆਣਿਓ ਸਮਝਦਾਰੋ ਬੁੱਝੋ ਭਾਈ ਆਹ ਬੁੱਝਣ ਵਾਲੇ ਵਿਸ਼ੇ ਸੀ ਆ ਤੁਹਾਡੇ ਵਿਸ਼ੇ ਆਹ ਸੀ ਜ਼ਿੰਦਗੀ ਦੇ ਮਨੁੱਖ ਜਨਮ ਆਹ ਚੀਜ਼ਾਂ ਸਮਝਣ ਲਈ ਮਿਲਿਆ ਸੀ ਵੀ ਨਾਰ ਵਿੱਚ ਪੁਰਖ ਹੈ ਤੇ ਪੁਰਖ ਵਿੱਚ ਨਾਰ ਹੈ ਆ ਸਾਡੇ ਵਾਲਿਆਂ ਨੇ ਹੋਰ ਹੀ ਬਣਾ ਦਿੱਤਾ ਬਾਣੀ ਚ ਪੰਗਦੀ ਉਹਨੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਰਾਵੈ ਭੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਅੱਗੇ ਆਉਂਦੀ ਹੈ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ ਤੇ ਸਾਡੇ ਵਾਲਿਆਂ ਨੇ ਪਤਾ ਨਹੀਂ ਸਾਖੀ ਕੀ ਘੜਤੀ ਇਤਿਹਾਸ ਚ ਲਿਖੀ ਹੈ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਕਿਸੇ ਰਾਜੇ ਦੇ ਗਏ ਰਾਜਾ ਕਹਿੰਦਾ ਜੀ ਮੇਰੇ ਪੁੱਤ ਹੋ ਜੇ ਕਈਆਂ ਨੇ ਤੇ ਇਦਾਂ ਕਈਆਂ ਨੇ ਲਿਖਿਆ ਵੀ ਹੋ ਗਈ ਲੜਕੀ ਤੇ ਰਾਣੀ ਨੇ ਝੂਠ ਬੋਲਤਾ ਵੀ ਰਾਜਾ ਆਪਣੇ ਲੜਕਾ ਉਹਨੂੰ ਪਤਾ ਮੈਨੂੰ ਛੱਡ ਦੂਏ ਵੀ ਨਵਾਂ ਵਿਆਹ ਕਰਾ ਲੂ ਕਿਤੇ ਹੁਣ ਹੋਈ ਸੀ ਲੜਕੀ ਦੱਸਤਾ ਲੜਕਾ ਜਦੋਂ ਕਹਿੰਦੇ ਲੜਕਾ ਦੱਸਤਾ ਵੀ ਲੜਕਾ ਹੋਇਆ ਤੇ ਰਾਜਾ ਸੀ ਜਿਹੜਾ ਉਹਨੇ ਕੀ ਕੀਤਾ ਵੀ ਖੁਸ਼ ਹੋ ਗਿਆ ਲੜਕੀ ਨੂੰ ਲੜਕਿਆਂ ਵਾਲੇ ਬੀਬੀਆਂ ਨੇ ਕੱਪੜੇ ਪਵਾਤੇ ਵੀ ਲੜਕਿਆਂ ਵਾਲੇ ਕੱਪੜੇ ਪਵਾਏ ਸ਼ਸਤਰ ਵਿੱਦਿਆ ਸਿਖਾਈ ਘੋੜ ਸਵਾਰੀ ਸਿਖਾਈ ਵੀ ਮੁੰਡਾ ਲੜਕੀ ਮੁੰਡਾ ਬਣ ਕੇ ਰਹੀ ਵੀ ਮੁੰਡਿਆਂ ਵਾਲੇ ਪਾ ਲਏ ਉਹਨੇ ਕੱਪੜੇ ਉਹ ਮੁੰਡਾ ਬਣ ਕੇ ਹੀ ਰਹੀ ਤੇ ਰਾਣੀ ਅਰਦਾਸਾਂ ਕਰਿਆ ਕਰੇ ਬਾਬਾ ਜੀ ਸੱਚੇ ਪਾਤਸ਼ਾਹ ਵੀ ਆ ਬਣ ਕੀ ਗਿਆ ਰਾਜੇ ਨੂੰ ਕਦੇ ਤੇ ਪਤਾ ਲੱਗੂ ਹੀ ਗਾਂ ਕਰਨਾ ਸੀ ਕਹਿੰਦੇ ਰਿਸ਼ਤਾ ਜਦੋਂ ਰਾਜੇ ਨੇ ਗਾਂ ਰਿਸ਼ਤਾ ਕੀਤਾ ਕੁੜੀ ਲੱਭਣ ਲੱਗ ਗਿਆ ਵੀ ਮੇਰੇ ਤੇ ਮੁੰਡੇ ਲਈ ਕੁੜੀ ਲੱਭੀਏ ਹੈ ਉਹਦੀ ਆਪਣੀ ਕੁੜੀ ਲੜਕੀ ਵਾਸਤੇ ਲੜਕਾ ਲੱਭਣ ਲੱਗ ਪਏ ਲੜਕੇ ਉਹ ਹੈ ਲੜਕੀ ਹੈ ਤੇ ਗਾਂ ਲੜਕੀ ਲੱਭਦੇ ਵੀ ਲੜਕਾ ਰਾਜੇ ਨੂੰ ਭੁਲੇਖਾ ਹੈ ਵੀ ਮੇਰੇ ਮੁੰਡਾ ਹੋਇਆ ਪਾ ਕੇ ਰੱਖਿਆ ਕਰੇ ਕੱਪੜੇ ਹੁਣ ਕਹਿੰਦੇ ਅਰਦਾਸਾਂ ਹੋਈਆਂ ਫਿਰ ਗੁਰੂ ਨਾਨਕ ਪਾਤਸ਼ਾਹ ਆ ਗਏ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਦੀਵਾਨ ਲੱਗਿਆ ਹੋਇਆ ਸੀ ਫਿਰ ਕਹਿੰਦੇ ਜਦੋਂ ਅੰਦਰ ਜੇ ਲੱਗਿਆ ਮੱਥਾ ਟੇਕਣ ਹੈ ਸੀ ਲੜਕੀ ਰਾਜਕੁਮਾਰਾਂ ਵਾਲੇ ਕੱਪੜੇ ਪਾਏ ਸੀ ਜਦੋਂ ਲੱਗਿਆ ਮੱਥਾ ਟੇਕਣ ਤੇ ਮਹਾਰਾਜ ਕਹਿੰਦੇ ਆ ਜਾ ਕਾਕਾ ਭਾਈ ਰਾਜਕੁਮਾਰ ਬਹਿ ਇੱਥੇ ਕਹਿੰਦੇ ਇੰਨਾ ਕਹਿਣ ਦੀ ਦੇਰ ਸੀ ਬਾ ਲੜਕੀ ਤੋਂ ਲੜਕਾ ਬਣ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਆਹ ਗੱਲ ਮੈਂ ਕੀਤੀ ਹੈ ਨਾ ਆਹ ਗੱਲ ਮੈਂ ਸੁਣਾਈ ਹੈ ਇਹਨੂੰ ਕਹਿਣਗੇ ਨਿੰਦਿਆ ਕਰਦੇ ਆ ਜੀ ਇਤਿਹਾਸ ਨੂੰ ਨਹੀਂ ਮੰਨਦੇ ਇਹੋ ਜਿਹਾ ਬਕਵਾਸ ਕਿਵੇਂ ਮੰਨੀਏ ਸੁਣੋ ਗੱਲ ਅਸਲ ਚ ਕੀ ਹੈ ਆ ਇੱਥੇ ਸਾਡੇ ਨਾ ਆ ਸੰਗਰੂਰ ਆ ਆਪਾਂ ਭਵਾਨੀਗੜ੍ਹ ਤੋਂ ਆ ਸੰਗਰੂਰ ਨੂੰ ਜਾਓ ਰਾਹ ਦੇ ਵਿੱਚ ਨਾਨਕੀਆਂ ਦਾ ਗੁਰਦੁਆਰਾ ਆਉਂਦਾ ਨਾ ਨਾਨਕੀਆਂ ਨੇ ਤੋਂ ਉਰੇ ਨੂੰ ਜਦੋਂ ਆਪਾਂ ਚੌਂਕ ਵਿੱਚ ਵਿਚਾਲੇ ਇੱਕ ਗੁਰਦੁਆਰਾ ਹੈ ਸਧਾਣਾ ਸਾਹਿਬ ਰਾਈਟ ਨੂੰ ਮੁੜ ਜਿਓ ਉਹ ਸਧਾਣਾ ਸਾਹਿਬ ਦੇ ਵਿੱਚ ਇਹ ਇਤਿਹਾਸ ਲਿਖਿਆ ਹੋਇਆ ਵੀ ਇੱਥੇ ਗੁਰੂ ਨਾਨਕ ਨੇ ਲੜਕੀ ਤੋਂ ਲੜਕਾ ਬਣਾਇਆ ਇੱਥੇ ਤੇ ਸਾਡੇ ਇਤਿਹਾਸ ਵਿੱਚ ਵੀ ਇਹ ਗੱਲਾਂ ਆਉਂਦੀਆਂ ਨੇ ਵੀ ਲੜਕੀ ਹੈ ਸੀ ਕੁੜੀ ਲੜਕੀ ਪਰ ਲੜਕਾ ਬਣਾ ਦਿੱਤਾ ਭਾਈ ਲੜਕੇ ਲੜਕੀ ਦਾ ਬਣਾਉਣ ਦਾ ਇੱਕ ਕੁਦਰਤ ਦਾ ਨਿਯਮ ਹੈ ਤੇ ਮੇਰਾ ਗੁਰੂ ਨਾਨਕ ਨਿਯਮ ਸਿਖਾਉਣ ਆਇਆ ਉਹ ਰੱਬ ਦੇ ਬਣਾਏ ਨਿਯਮਾਂ ਨੂੰ ਤੋੜਦਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਤੇ ਕੁਦਰਤ ਦੇ ਨਿਯਮ ਸਾਨੂੰ ਸਿਖਾਉਣ ਆਇਆ ਉਹਦੇ ਵਿੱਚ ਉਹਦੇ ਅੰਦਰ ਤੇ ਲੜਕੀ ਲੜਕੇ ਦਾ ਫਰਕ ਹੀ ਨਹੀਂ ਸੀ ਕੋਈ ਹੋਇਆ ਪਤਾ ਕੀ ਹੈ ਬਾਣੀ ਵਿੱਚ ਫਿਰ ਸਾਡੇ ਵਰਗੇ ਫਿਰ ਪੰਗਤੀ ਸਟੇਜ ਤੇ ਪਤਾ ਕੀ ਸੁਣਾਉਣਗੇ ਲਓ ਸਾਧ ਸੰਗਤ ਜੀ ਫਿਰ ਬਾਣੀ ਵਿੱਚ ਲਿਖਿਆ ਤੇ ਪਿਆ ਵੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਵੀ ਲੜਕੀਆਂ ਤੋਂ ਲੜਕੇ ਬਣਾ ਸਕਦਾ ਹੈ ਤੇ ਲੜਕਿਆਂ ਤੋਂ ਲੜਕੀਆਂ ਬਣਾ ਸਕਦਾ ਐ ਨਹੀਂ ਉਹ ਪਿਆਰਿਓ ਅਸਲ ਚ ਕਹਿਣ ਦਾ ਭਾਵ ਇਹਦਾ ਇਹ ਹੈ ਵੀ ਗੁਰੂ ਭਗਤ ਕਬੀਰ ਸਾਹਿਬ ਕਹਿੰਦੇ ਨੇ ਮੇਰਿਆ ਰੱਬਾ ਕਿੱਡਾ ਕਮਾਲ ਦਾ ਤੂੰ ਕਿੱਡਾ ਕਮਾਲ ਦਾ ਲੜਕੀਆਂ ਤੋਂ ਬੀਬੀ ਤੋਂ ਔਰਤ ਤੋਂ ਲੜਕੇ ਬਣਾ ਰਿਹਾ ਭਾਵ ਕਿ ਜੇ ਮੈਂ ਮੁੰਡਾ ਲੜਕਾ ਆ ਤਾਂ ਮੈਂ ਔਰਤ ਤੋਂ ਪੈਦਾ ਹੋਇਆ ਨਾ ਜਿੰਨੇ ਲੜਕੇ ਹੋ ਔਰਤ ਤੋਂ ਹੀ ਆਏ ਹੋ ਸਾਰੇ ਔਰਤ ਤੋਂ ਮਰਦ ਬਣਿਆ ਤੇ ਜਿੰਨੀਆਂ ਤੁਹਾਡੀਆਂ ਧੀਆਂ ਨੇ ਉਹ ਮਰਦ ਤੋਂ ਬਣਦੀਆਂ ਨੇ ਲੜਕੀਆਂ ਤੋਂ ਲੜਕੇ ਬਣੀ ਜਾਂਦੇ ਨੇ ਲੜਕਿਆਂ ਤੋਂ ਲੜਕੀਆਂ ਬਣੀ ਜਾਂਦੀਆਂ ਨੇ ਨਾਰੀਆਂ ਤੋਂ ਪੁਰਖ ਤੇ ਪੁਰਖਾਂ ਤੋਂ ਨਾਰੀਆਂ ਉਦੋਂ ਬਣਾਉਣ ਦੀ ਗੱਲ ਛੱਡੋ 500 ਸਾਲ ਪਹਿਲਾਂ ਇਹ ਮੇਰੇ ਰੱਬ ਦੀ ਕੁਦਰਤ ਹੈ ਤੇ ਅੱਜ ਵੀ ਇਦਾਂ ਹੀ ਬਣਾ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਵੀ ਬਣਾ ਰਿਹਾ ਯਾਰ ਰੱਬ ਦੀ ਗੱਲ ਚੱਲਦੀ ਹੈ ਕਾਦਰ ਦੀ ਗੱਲ ਚੱਲਦੀ ਹੈ ਵੀ ਲੜਕਿਆਂ ਵਿੱਚ ਲੜਕੀਆਂ ਸਮਾਈਆਂ ਹੋਈਆਂ ਨੇ ਜਿਹਦੇ ਧੀ ਜੰਮਣੀ ਹੈ ਉਹ ਤੁਹਾਡੇ ਵਿੱਚੋਂ ਹੀ ਆਊ ਤੇਰੇ ਵਿੱਚ ਸਮਾਈ ਹੋਈ ਹੈ ਧੀ ਤੇਰੀ ਤੇਰੇ ਬਲੱਡ ਤੋਂ ਬਣਨਾ ਉਹਨੇ ਤੇਰੇ ਵਿੱਚ ਹੈ ਧੀ ਤੇ ਔਰਤ ਦੇ ਵਿੱਚ ਹੈ ਮੁੰਡਾ ਕਹਿੰਦੇ ਬੰਦਿਆਂ ਚ ਬੀਬੀਆਂ ਨੇ ਤੇ ਬੀਬੀਆਂ ਚ ਬੰਦੇ ਨੇ ਕਹਿੰਦੇ ਕਮਾਲ ਦੀ ਖੇਡ ਰੱਬ ਦੀ ਵਾਹ ਵਾਹ ਕਰਨ ਨੂੰ ਜੀ ਕਰਦਾ ਆਪਣੇ ਆਪ ਹੀ ਨਿਕਲਦਾ ਵੀ ਵਾਹ ਬਈ ਵਾਹ ਵਾਹ ਬਈ ਵਾਹ ਖੇਡਾਂ ਵੇਖੋ ਵੀ ਬੰਦਿਆਂ ਚ ਔਰਤਾਂ ਤੇ ਔਰਤਾਂ ਚ ਬੰਦੇ ਹੈ ਨਾ ਸਵਾਦ ਵਾਲੀ ਗੱਲ ਸਾਡੇ ਵਾਲਿਆਂ ਨੇ ਹੋਰ ਹੀ ਸਾਖੀਆਂ ਘੜਤੀਆਂ ਪਾਣੀ ਦੀਆਂ ਪੰਗਤੀਆਂ ਨੂੰ ਵੇਖ ਕੇ ਏਦਾਂ ਹੋਇਆ ਪਰਮਾਤਮਾ ਦੀ ਸਿਫਤ ਕਰੋ ਇਹੋ ਜਿਹੇ ਗੱਪ ਨਾ ਸੁਣਾਓ ਕਿ ਅਗਲਾ ਕੱਲ ਨੂੰ ਸਾਡੇ ਸਵਾਲ ਕਰੇ ਸਾਡੇ ਇਤਿਹਾਸ ਦੇ ਇਤਿਹਾਸ ਉਹ ਹੋਵੇ ਜਿਹੜਾ ਬਣਦਾ ਹੈ ਜਿਹੜਾ ਹੋਵੇ ਜਿਹੜਾ ਮੰਨਣ ਚ ਆਵੇ ਜਿਹੜਾ ਸਹੀ ਹੋਵੇ ਇਹੋ ਜਿਹੀਆਂ ਗੱਲਾਂ ਕਰਾਂਗੇ ਲੋਕ ਕੱਲ ਨੂੰ ਸਾਡੇ ਇਤਿਹਾਸ ਤੇ ਸ਼ੰਕੇ ਕਰਨਗੇ ਡਾਊਟ ਕਰਨਗੇ ਇਹੋ ਜਿਹੀ ਗੱਲ ਨਾ ਕਰੋ ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ ਜਦੋਂ ਆਪਾਂ ਏਦਾਂ ਦੀਆਂ ਪੰਗਤੀਆਂ ਸੁਣਦੇ ਹਾਂ ਹੁਣ ਇੱਕ ਤੇ ਇਹ ਜੀ ਵੇਖੋ ਇੱਕ ਤੇ ਇੱਕ ਤੁਸੀਂ ਸਵੇਰੇ ਉੱਠ ਕੇ ਬਾਣੀ ਆਪਾਂ ਜਦੋਂ ਪੜ੍ਹੇ ਆ ਪੜ੍ਹਦੇ ਹਾਂ ਜਾਂ ਜਦੋਂ ਵੀ ਸ਼ਬਦ ਕੋਈ ਪੜ੍ਹੀਏ ਜਦੋਂ ਐ ਪੰਗਤੀਆਂ ਆਉਂਦੀਆਂ ਹੈ ਵੀ ਰੱਬਾ ਵੇਖੋ ਕਿਵੇਂ ਦਿਨ ਵਿੱਚ ਰਾਤ ਰਾਤ ਵਿੱਚ ਦਿਨ ਗਰਮੀ ਚ ਸਰਦੀ ਸਰਦੀ ਚ ਗਰਮੀ ਮੇਰਿਆ ਰੱਬਾ ਕਿਵੇਂ ਜਲ ਤੋਂ ਥਲ ਤੇ ਥਲ ਤੋਂ ਜਲ ਥਲ ਕਰ ਦਿੰਦਾ ਕਿਵੇਂ ਖੇਡਾਂ ਰਚਦਾ ਤੂੰ ਮੇਰਿਆ ਮਾਲਕਾ ਕਿਵੇਂ ਔਰਤ ਵਿੱਚ ਬੰਦਾ ਤੇ ਬੰਦੇ ਚ ਔਰਤ ਤੇਰੀਆਂ ਖੇਡਾਂ ਫਿਰ ਅੰਦਰੋਂ ਸਵਾਦ ਜਿਹਾ ਆਉਂਦਾ ਬੰਦਾ ਕਹਿੰਦਾ ਵਾਹ ਬਈ ਵਾਹ ਇਹਨੂੰ ਕਹਿੰਦੇ ਆ ਵਾਹਿਗੁਰੂ ਸਵਾਦ ਲੈ ਕੇ ਫਿਰ ਗਏ ਸਾਡੇ ਫਿਰ ਹੁੰਦਾ ਪਤਾ ਕੀ ਹੈ ਸਾਡੇ ਰੀਸਮ ਰੀਸੀ ਵਾਹਿਗੁਰੂ ਵਾਹਿਗੁਰੂ ਦੱਬੀ ਜਾਂਦੇ ਅਸੀਂ ਕਿਵੇਂ ਜਿਵੇਂ ਹੁਣ ਮੰਨ ਲਓ ਇੱਕ ਤੇ ਬੰਦਾ ਗ੍ਰਾਹੀ ਮੂੰਹ ਚ ਪਾਵੇ ਸਬਜ਼ੀ ਬਣੇ ਸਵਾਦ ਉਹ ਜਦੋਂ ਐ ਜਦੋਂ ਗ੍ਰਾਹੀ ਭਰ ਕੇ ਖਾਵੇ ਦੰਦਾਂ ਹੇਠ ਚਬਾਵੇ ਉਹਨੂੰ ਆਵੇ ਰਸ ਰਸ ਆਵੇ ਤੇ ਫਿਰ ਕਵੇ ਵਾਹ ਬਈ ਵਾਹ ਇਹਦਾ ਤੇ ਹੋਇਆ ਅਰਥ ਤੇ ਜਿਹੜਾ ਸਵਾਦ ਸੂਦ ਆਵੇ ਹੀ ਨਾ ਤੇ ਦੂਜਾ ਬੰਦਾ ਸਾਹਮਣੇ ਬੈਠਾ ਨਾ ਖਾਧਾ ਨਾ ਕੋਈ ਪਤਾ ਐਂ ਹੀ ਗਏ ਵਾਹ ਬਈ ਵਾਹ ਵਾਹ ਆਪਾਂ ਕਹਾਂਗੇ ਕਿਉਂ ਪਖੰਡ ਜਿਹਾ ਕਰੀ ਜਾਂਦਾ ਆਖੋ ਸਤਨਾਮ ਵੀ ਸਵਾਦ ਸੂਦ ਤੇ ਕੋਈ ਆਉਂਦਾ ਨਹੀਂ ਤੂੰ ਐਵੇਂ ਵਾਹ ਵਾਹ ਕਰੀ ਜਾਂਦਾ ਕਹਾਂਗੇ ਹੀ ਆਪਾਂ ਹੁਣ ਜਿਹੜਾ ਵਾਹਿਗੁਰੂ ਕਹਿਣਾ ਉਹ ਐ ਕਹਿਣਾ ਚਾਹੀਦਾ ਸੀ ਬੰਦੇ ਨੂੰ ਵਾਹ ਬਈ ਵਾਹ ਵਾਹਿਗੁਰੂ ਵਾਹਿਗੁਰੂ ਵੀ ਜਿੱਦਾਂ ਜਦੋਂ ਪਹਿਲਾਂ ਅਸੀਂ ਵੇਖਦੇ ਵੀ ਫਿਰ ਐ ਨਿਕਲਦਾ ਹੁਣ ਗੁਰਬਾਣੀ ਦਾ ਗਿਆਨ ਸਾਨੂੰ ਐ ਵਿਖਾਉਂਦਾ ਹੈ ਯਾਨੀ ਕਿ ਜੇ ਰੱਬ ਦਾ ਸਵਾਦ ਲੈਣਾ ਹੋਵੇ ਉਹ ਬਾਣੀ ਦਾ ਜੇ ਰਸ ਲੈਣਾ ਹੋਵੇ ਬਾਣੀ ਦਾ ਰਸ ਲਓਗੇ ਜਦੋਂ ਆਹ ਗੱਲਾਂ ਜਦੋਂ ਏਦਾਂ ਸਮਝ ਆਉਣਗੀਆਂ ਫਿਰ ਤੈਨੂੰ ਕਹਿਣਾ ਨਹੀਂ ਪੈਣਾ ਵਾਹ ਬਈ ਵਾਹ ਇਹ ਤੇ ਤੇਰੇ ਅੰਦਰੋਂ ਨਿਕਲੂ ਆਪੇ ਹੀ ਨਿਕਲਦਾ ਫਿਰ ਬੰਦਾ ਦਿਲੋਂ ਵਾਹ ਵਾਹ ਕਰਦਾ ਫਿਰ ਭਾਈ ਜਦੋਂ ਤੁਸੀਂ ਸਵਾਦ ਗੁਰਬਾਣੀ ਨੇ ਜਦੋਂ ਐ ਸਵਾਦ ਜਿਹਾ ਦਿੱਤਾ ਚਰਨਾ ਹੱਟ ਛਿਦੂ ਸਰੀਰ ਵਿੱਚ ਐ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਬੰਦਾ ਕੰਬ ਜਾਂਦਾ ਹੈ ਵੀ ਕਿਆ ਬਾਤ ਹੈ ਪਰਮਾਤਮਾ ਕਿਵੇਂ ਖੇਡਾਂ ਰਚਦਾ ਹੈ ਉਦੋਂ ਫਿਰ ਕਿਆ ਬਾਤ ਹੈ ਅੰਦਰੋਂ ਨਿਕਲਦੀ ਹੈ ਇਹ ਜਿਹੜਾ ਅੰਦਰੋਂ ਨਿਕਲਦਾ ਨਾ ਜੇ ਤੇ ਹੋਇਆ ਹਿੰਦੂ ਉਹ ਤੇ ਫਿਰ ਰਾਮ ਐ ਕਹੂ ਸਵਾਦ ਜਿਹਾ ਲੈ ਕੇ ਤੇ ਜੇ ਹੋਇਆ ਮੁਸਲਮਾਨ ਉਹ ਸੁਭਾਨ ਅੱਲਾ ਉਹ ਐ ਕਹੂ ਤੇ ਜੇ ਹੋਇਆ ਕੋਈ ਗੋਰਾ ਉਹ ਵੰਡਰਫੁਲ ਗੋਡ ਕਹੂ ਵੀ ਕਿਆ ਬਾਤ ਹੈ ਵੰਡਰਫੁਲ ਗੋਡ ਐ ਕਹੂ ਤੇ ਜੇ ਹੋਇਆ ਸਿੱਖ ਅੰਦਰੋਂ ਸਵਾਦ ਜਿਹਾ ਜਦੋਂ ਉਹਨੂੰ ਆਇਆ ਫਿਰ ਉਹਨੇ ਕਹਿਣਾ ਵਾਹਿਗੁਰੂ ਵਾਹਿਗੁਰੂ ਕਿਆ ਕਿਆ ਰੰਗ ਨੇ ਤੇਰੇ ਪਰ ਐਵੇਂ ਹੀ ਨਾ ਰੀਸਮ ਰੀਸੀ ਦੱਬੀ ਚੱਲੋ ਪਹਿਲਾਂ ਸਵਾਦ ਲੈ ਤੇ ਲੈ ਮੂੰਹ ਚ ਗ੍ਰਾਹੀ ਪਾ ਫਿਰ ਕਹੀ ਵੀ ਵਾਹ ਬਈ ਵਾਹ ਫਿਰ ਕਹੀ ਗੁਰਬਾਣੀ ਦਾ ਗਿਆਨ ਲੈ ਫਿਰ ਆਉਂਦਾ ਸਵਾਦ ਫਿਰ ਵਾਹਿਗੁਰੂ ਕਹਿਣ ਦਾ ਵੀ ਸਵਾਦ ਸੱਚੇ ਪਾਤਸ਼ਾਹ ਤੁਹਾਡੇ ਬਚਨ ਸਮਝ ਸਕੀਏ ਏਦਾਂ ਨਾ ਜਿਹੜਾ ਇਹ ਸ਼ਬਦ ਚੱਲ ਪੜ੍ਹਦੇ ਸੀ ਆਪਾਂ ਲੋ ਫੇਰ ਪੜ੍ਹੋ ਜੋ ਆਪਾਂ ਐਸਾ ਗਿਆਨ ਵਿਚਾਰਿਆ ਕੋਈ ਸ਼ਬਦ ਪੜ੍ਹਦੇ ਸੀ ਨਾ ਆਪਾਂ ਫਿਰ ਥੋੜ੍ਹੀ ਜਿਹੀ ਗੱਲ ਹੋਰ ਕਰਦੇ ਹਾਂ ਅੱਗੇ ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਕਹਿੰਦੇ ਪਰਮਾਤਮਾ ਦੇ ਰੰਗ ਤੇ ਨੇ ਅਕਥ ਹੈ ਤੇ ਵੇਖੋ ਅਕਥ ਨੇ ਪਰ ਇਹ ਕਹਾਣੀ ਜੀ ਜਿਹੜੀ ਅਕਥ ਦੀ ਕਹਾਣੀ ਹੈ ਜਿਹੜੀ ਇਹ ਸਮਝ ਆਉਣ ਲੱਗ ਜਾਂਦੀ ਹੈ ਥਿਊਰੀ ਹੈ ਜਿਹੜੀ ਜਦੋਂ ਬੰਦਾ ਗੁਰਬਾਣੀ ਦੀ ਧੁਨ ਵਿੱਚ ਧਿਆਨ ਲਾਉਂਦਾ ਹੈ ਸਮਝਣ ਵਾਸਤੇ ਇਕਾਗਰ ਹੁੰਦਾ ਕੰਸੈਂਟ੍ਰੇਟ ਕਰਦਾ ਮਾਈਂਡ ਜਿਹੜੇ ਬੰਦੇ ਦਾ ਉਹਦੇ ਫਿਰ ਇਹ ਗੱਲਾਂ ਪਕੜ ਚ ਆਉਣ ਲੱਗ ਜਾਂਦੀਆਂ ਹੈ ਤੇ ਅਕੱਥ ਹੈ ਪਰ ਇਹ ਕਹਾਣੀ ਫਿਰ ਸਮਝ ਆਉਣ ਲੱਗ ਜਾਂਦੀ ਪਰ ਕਹਾਣੀ ਬਣ ਜਾਂਦੀ ਸੌਖੀ ਹੋ ਜਾਂਦੀ ਹੈ ਤੇ ਅਕੱਥ ਹੈ ਪਰ ਸੁਰਤ ਦੇ ਵਿੱਚ ਪਕੜ ਚ ਆਉਣ ਲੱਗ ਜਾਂਦੀਆਂ ਗੱਲਾਂ ਇਹ ਨਹੀਂ ਵੀ ਆਉਣੀ ਦੀ ਆਉ ਜ਼ਰੂਰ ਹਾਂਜੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਪਾਈ ਆ ਖੇਡ ਵੀ ਸਮਝ ਆ ਜਾਂਦੀ ਹੈ ਪੰਜੇ ਗਿਆਨ ਇੰਦਰੇ ਜਿਹੜੇ ਨੇ ਵਸ ਚ ਆ ਜਾਂਦੇ ਨੇ ਮਨ ਵਿੱਚ ਉਸੇ ਪਰਮਾਤਮਾ ਦੀ ਜੋਤ ਹੈ ਇਹ ਵੀ ਗੱਲ ਸਮਝ ਵਿੱਚ ਆ ਜਾਂਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਆ ਜਿਹੜੀ ਗਹਿਰਾ ਨੁਕਤਾ ਹੈ ਜਿਹੜਾ ਵੀ ਮਨ ਜਿਹੜਾ ਹੈ ਇਹ ਕਿਵੇਂ ਬਣਦਾ ਹੈ ਇਹ ਵੀ ਨੁਕਤਾ ਸਮਝ ਵਿੱਚ ਆ ਜਾਂਦਾ ਇਹਨੂੰ ਆਪਾਂ ਫੇਰ ਵਿਚਾਰ ਲਾਂਗੇ ਕੱਲ ਜਾਂ ਪਰਸੋਂ ਦੇ ਦੀਵਾਨ ਵਿੱਚ ਹਾਂਜੀ ਅੱਗੇ ਨਾਨਕ ਤਿੰਨ ਕੈ ਸਦ ਬਲਿਹਾਰੀ ਜਿਹਨੂੰ ਇੱਕ ਸ਼ਬਦ ਨੇ ਬੁਲਾਈ ਬਲਿਹਾਰੇ ਉਹਨਾਂ ਤੋਂ ਜਾਈਏ ਜਿਹੜੇ ਗੁਰੂ ਦੇ ਸ਼ਬਦ ਵਿੱਚ ਧਿਆਨ ਲੱਗ ਕੇ ਟਿਕਾਉਣ ਟਿਕ ਕੇ ਸੁਣਨ ਲੱਗ ਗਏ ਸਮਝਣ ਲੱਗ ਗਏ ਜਿਹੜੇ ਬੰਦੇ ਚਾਹੁੰਦੇ ਆ ਵੀ ਇਹੋ ਜਿਹੀਆਂ ਗੱਲਾਂ ਸਾਡੇ ਸਮਝ ਵਿੱਚ ਆਉਣ ਬਲਿਹਾਰੇ ਜਾਈਏ ਉਹਨਾਂ ਤੋਂ ਲਿਵ ਲਾ ਲਈ ਜਿਨ੍ਹਾਂ ਨੇ ਗੁਰੂ ਦੇ ਗਿਆਨ ਗੁਰੂ ਦੇ ਸ਼ਬਦ ਨੂੰ ਸਮਝਣ ਲੱਗ ਗਏ ਹੁਣ ਸਾਡੇ ਪਤਾ ਕੀ ਹੈ ਇੱਥੇ ਤੇ ਗੱਲਾਂ ਇਦਾਂ ਦੀਆਂ ਚੱਲਦੀਆਂ ਅੱਜ ਤੋਂ ਬਾਅਦ ਬਸ ਫਿਰ ਜਿੱਦੇ ਦੀਵਾਨ ਤੇ ਗਏ ਉੱਦਾਂ ਹੀ ਚੱਲਣਗੀਆਂ ਵਿੱਚ ਵਿਚਾਲੇ ਤੇ ਚੱਲਦੀਆਂ ਹੀ ਨਹੀਂ ਨਾਰਮਲ ਲਾਈਫ ਤੇ ਅਸੀਂ ਇਹ ਗੱਲਾਂ ਕਰਦੇ ਹੀ ਨਹੀਂ ਇੱਕ ਮਿੰਟ ਵੀ ਨਹੀਂ ਕਦੇ ਗੱਲ ਤੁਰਦੇ ਇਦਾਂ ਦੀ ਗੱਲ ਤੇ ਸਾਡੇ 'ਚ ਤੁਰਦੀ ਨਹੀਂ ਨਾ ਕੋਈ ਦੋਸਤ ਇਦਾਂ ਦਾ ਜਿਹੜਾ ਇਦਾਂ ਦੀ ਗੱਲ ਛੇੜਦੇ ਨਾ ਕੋਈ ਘਰ 'ਚ ਕੋਈ ਇਦਾਂ ਦਾ ਪਰ ਤੁਹਾਡੇ 'ਚ ਕੋਈ ਕੋਈ ਵਿਰਲਾ ਹੋਊ ਜਿਹੜਾ ਇਦਾਂ ਦੀ ਗੱਲ ਤੋਰਦਾ ਆਪਸ 'ਚ ਤੋਰ ਲੈਂਦੇ ਆ ਤਾਂ ਹੀ ਗੁਰੂ ਸਾਹਿਬ ਕਹਿੰਦੇ ਗੁਰਮੁਖ ਸੌਂ ਕਰ ਦੋਸਤੀ ਸਤਿਗੁਰ ਸੌਂ ਲਾਏ ਚਿੱਤ ਆਹ ਗੱਲਾਂ ਜਿਹੜਾ ਤੇਰਾ ਇਦਾਂ ਦੀ ਤੇਰੇ ਨਾਲ ਗੱਲ ਕਰ ਸਕੀ ਉਹਦੇ ਨਾਲ ਦੋਸਤੀ ਪਾ ਲਾ ਉਹਨੂੰ ਫਰੈਂਡ ਬਣਾ ਤੇਰੀ ਰਿਸ਼ਤੇਦਾਰੀ ਚ ਹੋਊ ਕੋਈ ਉਹਦੇ ਨਾਲ ਫੋਨ ਤੇ ਗੱਲ ਸ਼ੁਰੂ ਕਰ ਲਿਆ ਕਰ ਘੰਟਾ ਘੰਟਾ ਲੱਗੇ ਰਹੋ ਜੇ ਘੰਟਾ ਘੰਟਾ ਫੋਨ ਕਰਨ ਦਾ ਸ਼ੌਂਕ ਹੈ ਤੇ ਜਿਹੜਾ ਇਦਾਂ ਦੀ ਗੱਲ ਕਰਦਾ ਉਹਦੇ ਨਾਲ ਕਰ ਤੂੰ ਦੋਸਤ ਬਣਾ ਲੈ ਕੋਈ ਆਪਦਾ ਆਪਦੇ ਘਰ ਚੋਂ ਕੋਈ ਲੱਭ ਲੈ ਕੋਈ ਪਿੰਡ ਚ ਹੋਊ ਕੋਈ ਤੇ ਹੋਊ ਉਹੋ ਜਿਹਾ ਲੱਭਦਾ ਅੱਜ ਦਾ ਹਾਲਾਤ ਇਹ ਹੈ ਵੀ ਲੱਭਦੇ ਔਖੇ ਪਰਮਾਤਮਾ ਦੀ ਕਨੈਕਸ਼ਨ ਦੀ ਗੱਲ ਕਰਨ ਵਾਲੇ ਬੰਦੇ ਔਰ ਗਹਿਰੀ ਗੱਲ ਕਰਨ ਵਾਲੇ ਬੰਦੇ ਘੱਟ ਹੈ ਪਰ ਜੇ ਅਸੀਂ ਇਦਾਂ ਦੇ ਬੰਦਿਆਂ ਦੀ ਸੰਗਤ ਵਿੱਚ ਰਹੀਏ ਭਾਵੋ ਉਹਨਾਂ ਨਾਲ ਥੋੜਾ ਸਾਡਾ ਮਲਾਪ ਰਵੇ ਕਈ ਬੰਦਿਆਂ ਨੂੰ ਤੁਸੀਂ ਗਹਿਰੀਆਂ ਗਹਿਰੀਆਂ ਗੱਲਾਂ ਕਰਦੇ ਸੁਣੋਗੇ ਪਰ ਤੁਸੀਂ ਜੇ ਉਹਨਾਂ ਦੀ ਲਾਈਫ ਵੇਖੋਗੇ ਨਾ ਉਹ ਬੰਦੇ ਕੰਮਾਂ ਤੇ ਵੀ ਇਦਾਂ ਦੇ ਨੁਕਤੇ ਸਾਂਝੇ ਕਰਦੇ ਰਹਿੰਦੇ ਆ ਸਫ਼ਰ ਕਰਦੇ ਨੇ ਤਾਂ ਵੀ ਇਦਾਂ ਦੇ ਨੁਕਤੇ ਸਾਂਝੇ ਕਰਦੇ ਆ ਜਿੱਥੇ ਵੀ ਬੰਦੇ ਬਹਿ ਜਾਣਗੇ ਇਦਾਂ ਦੀਆਂ ਹੀ ਗੱਲਾਂ ਕਰਦੇ ਰਹਿਣਗੇ ਬਹੁਤ ਜ਼ਿਆਦਾ ਇਸ ਟੌਪਿਕ ਦੀ ਗੱਲ ਹੀ ਕਰਦੇ ਆ ਤਾਂ ਉਹਨਾਂ ਦੇ ਗੱਲਾਂ ਸਮਝ 'ਚ ਪੈਂਦੀਆਂ ਇੰਟਰਸਟ ਹੈ ਜਿਹੜਾ ਉਹਨਾਂ ਦਾ ਇਸ ਪਾਸੇ ਹੈ ਕੰਮ ਵੀ ਕਰਦੇ ਆ ਆਪਣੀਆਂ ਡਿਊਟੀਆਂ ਨਿਭਾਉਂਦੇ ਆ ਫਰਜ਼ ਨਿਭਾਉਂਦੇ ਆ ਪਰ ਐਂ ਖਿੱਚ ਜੀ ਰਹਿੰਦੀ ਹੈ ਵੀ ਯਾਰ ਕੋਈ ਗੱਲ ਤੋਰੇ ਇਦਾਂ ਦੀ ਗੱਲ ਚੱਲੇ ਫਿਰ ਜਦੋਂ ਗੱਲ ਕਦੇ ਚੱਲ ਪਏ ਉਹਨਾਂ ਨੂੰ ਵਾਸੀ ਥੋੜਾ ਆਜੂਗੀ ਤੇ ਉੱਥੇ ਐ ਐ ਐ ਸੁਣ ਸੁਣ ਕੇ ਅੱਛਾ ਹੋਰ ਗੱਲ ਕਰੋ ਕੋਈ ਹੋਰ ਗੱਲ ਉਹਦੇ ਐ ਹੁੰਦੇ ਐਕਟਿਵ ਇਸ ਪਾਸੇ ਉਹਨਾਂ ਦਾ ਮਾਈਂਡ ਪੂਰਾ ਹਿਪਨੋਟਾਈਜ਼ ਹੋ ਜਾਂਦਾ ਇੱਧਰ ਨੂੰ ਚੱਲਦੇ ਆ ਤਾਂ ਭਾਈ ਇਹਨੂੰ ਕਹਿੰਦੇ ਆ ਅਰਦਾਸ ਚ ਇਹਦਾ ਆ ਇਹਦੇ ਲਈ ਬੇਨਤੀ ਕਰਦੇ ਸੀ ਵੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਉਹ ਉਹਨਾਂ ਨੁਕਤਿਆਂ ਦੀ ਕਿਤੇ ਸਾਡੇ ਸਮਝ ਵਿੱਚ ਆ ਜਾਣੇ ਗੱਲਾਂ ਬਲਿਹਾਰੇ ਜਾਈਏ ਉਹਨਾਂ ਤੋਂ ਜਿਹੜੇ ਇਸ ਰਾਹ ਤੇ ਤੁਰਦੇ ਆ ਤਾਂ ਕਰਕੇ ਮੇਰੀ ਸਭ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਵੀ ਇਹ ਇਸ ਟਾਈਪ ਦੀ ਗੱਲ ਜਦੋਂ ਸ਼ੁਰੂ ਹੋਊ ਪਰਮਾਤਮਾ ਦੀ ਗੱਲ ਸ਼ੁਰੂ ਹੋਊ ਉਹ ਐਨਰਜੀ ਦੀ ਗੱਲ ਚੱਲੇਗੀ ਉਹ ਜਿਹੜੀ ਮਰਦੀ ਦੀ ਖਤਮ ਨਹੀਂ ਹੁੰਦੀ ਫਿਰ ਹੌਲੀ ਹੌਲੀ ਬ੍ਰੇਨ ਇੱਧਰ ਨੂੰ ਜਦੋਂ ਮਾਈਂਡ ਕੰਮ ਕਰੇਗਾ ਫਿਰ ਅਸੀਂ ਫਿਰ ਉਹ ਜਿਹੜੀ ਚੁਰਤ ਹੈ ਨਾ ਜਿਹੜੀ ਸਾਹਿਬਜ਼ਾਦਿਆਂ ਵਾਲੀ ਉਹ ਜਿਹੜੀ ਦਲੇਰੀ ਹੈ ਉਹ ਸਿਦਕ ਹੈ ਜਿਹੜਾ ਉਹ ਜਿਹੜੀ ਹਿੰਮਤ ਹੈ ਉਹ ਜਿਹੜੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਵਾਲੀ ਹੈ ਨਾ ਗੱਲ ਵੀ ਵਜੀਦੇ ਦੀ ਅੱਖਾਂ 'ਚ ਅੱਖਾਂ ਪਾ ਕੇ ਉਹ ਤਾਂ ਆਉਂਦੀ ਹੈ ਐ ਨਹੀਂ ਆ ਜਾਂਦੀ ਪਹਿਲਾਂ ਆ ਗੱਲਾਂ ਸਮਝ ਕੇ ਫਿਰ ਜ਼ਰੂਰਤ ਆਉਂਦੀ ਹੈ ਨਿੱਕੀਆਂ ਨਿੱਕੀਆਂ ਗੱਲਾਂ ਪਕੜ ਕੇ ਫਿਰ ਜਿੱਥੇ ਮਰਜ਼ੀ ਬੁਲਾ ਲਿਓ ਅਗਲੇ ਨੂੰ ਜਿੱਥੇ ਮਰਜ਼ੀ ਖੜਾ ਦਿਓ ਫਿਰ ਤਾਂ ਹੀ ਸਾਹਿਬਜ਼ਾਦਿਆਂ ਨੇ ਵਜੀਦੇ ਦੇ ਅੱਖਾਂ ਚੱਖਾਂ ਪਾ ਕੇ ਜਦੋਂ ਪਰਸੋਂ ਵਾਲੇ ਦਿਨ ਜਦੋਂ 13 ਪੋਹ ਨੂੰ ਸਾਹਿਬਜ਼ਾਦੇ ਗਏ ਆ ਤੇ ਮਾਤਾ ਗੁਜਰ ਕੌਰ ਜੀ ਨੇ ਕਿਹਾ ਹੀ ਸੀ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਕੈਮ ਕਰੋ ਜਗ ਤੇ ਮਸਾਲ ਦੂਲਿਓ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਕੈਮ ਕਰੋ ਜਗ ਤੇ ਮਸਾਲ ਦੂਲਿਓ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਕੈਮ ਕਰੋ ਜਗ ਤੇ ਮਸਾਲ ਦੂਲਿਓ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਕੈਮ ਕਰੋ ਜਗ ਤੇ ਮਸਾਲ ਦੂਲਿਓ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਕੈਮ ਕਰੋ ਜਗ ਤੇ ਮਸਾਲ ਦੂਲਿਓ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਕੈਮ ਕਰੋ ਜਗ ਤੇ ਮਸਾਲ ਦੂਲਿਓ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਕੈਮ ਕਰੋ ਜਗ ਤੇ ਮਸਾਲ ਦੂਲਿਓ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਕੈਮ ਕਰੋ ਜਗ ਤੇ ਮਸਾਲ ਦੂਲਿਓ ਉੱਠੋ ਮਾਤਾ ਜੀ ਕਹਿੰਦੇ ਆ ਉੱਠੋ ਬਈ ਤੇਰਾ ਪੋਹ ਨੂੰ ਤਿਆਰ ਕੀਤਾ ਜਦੋਂ ਸਾਹਿਬ ਜਾਂਦੇ ਆ ਪਰ ਇੱਕ ਗੱਲ ਦੀ ਗਰੰਟੀ ਸੀ ਪੂਰਾ ਆਈਡੀਆ ਸੀ ਆਈਡੀਆ ਪੂਰਾ ਇਸ ਗੱਲ ਦਾ ਤਜਰਬਾ ਸੀ ਮਾਤਾ ਨੂੰ ਯਕੀਨ ਸੀ ਪੂਰਾ ਵੀ ਇਹ ਡੋਲਣ ਵਾਲੀਆਂ ਹਸਤੀਆਂ ਇਹ ਤੇ ਰੱਬ ਦੀ ਗੱਲ ਕਰਦੇ ਆ ਦੇਹ ਦੀ ਤੇ ਗੱਲ ਹੀ ਨਹੀਂ ਕਰਦੇ ਇਹ ਤੇ ਸੁਰਤਾਂ ਦੀਆਂ ਗੱਲਾਂ ਕਰਦੇ ਗੱਲਾਂ ਉੱਚੀਆਂ ਕਰਦੇ ਆ ਜਦੋਂ ਪਿਓ ਕੋਲ ਬਹਿੰਦੇ ਆ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਕੋਲ ਤੇ ਗੱਲਾਂ ਹੀ ਇਦਾਂ ਦੀਆਂ ਪੁੱਛਦੇ ਆ ਵੀ ਬਾਪੂ ਜੀ ਆਹ ਕਿਵੇਂ ਪਿਤਾ ਜੀ ਆਹ ਕਿਵੇਂ ਭਲਾ ਇਹਦੇ ਫਤਿਹ ਸਿੰਘ ਦੇ ਸਵਾਲ ਬੜੇ ਡੂੰਘੇ ਹੁੰਦੇ ਆ ਗਹਿਰੇ ਉਹ ਘਰਾਂ 'ਚ ਜਿੱਦਾਂ ਦੀਆਂ ਗੱਲਾਂ ਜਿਹੀਆਂ ਹੁੰਦੀਆਂ ਨਿਆਣੇ ਵੀ ਉਦਾਂ ਦਾ ਕੁਛ ਹੀ ਪੁੱਛਦੇ ਆ ਬੱਚੇ ਵੀ ਉਦਾਂ ਦਾ ਕੁਛ ਹੀ ਪੁੱਛਦੇ ਤੇ ਮੈਂ ਬੇਨਤੀ ਕਰਦਾ ਸੀ ਕੋਈ ਏਦਾਂ ਦੇ ਥੋੜਾ ਸੀ ਗੁਰੂ ਗੋਬਿੰਦ ਸਿੰਘ ਦੇ ਲਾਲ ਵੀ ਗੁਰੂ ਸਾਹਿਬ ਮੋਹ ਹੀ ਨਹੀਂ ਸੀ ਕਰਦੇ ਆਪਣੇ ਬੱਚਿਆਂ ਨਾਲ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜਦੋਂ ਮਹਿਲ ਵਿੱਚ ਆਉਂਦੇ ਸੀ ਘਰ ਆਪਣੇ ਆਉਂਦੇ ਸੀ ਤੇ ਬੱਚੇ ਉਦਾਂ ਹੀ ਭੱਜ ਕੇ ਗੋਦੀ ਫਤਿਹ ਸਿੰਘ ਚੜ੍ਹਦਾ ਸੀ ਜਿਵੇਂ ਤੁਹਾਡੇ ਬੱਚੇ ਜਾਂ ਪੋਤੇ ਗੋਦੀ ਚੜ੍ਹਦੇ ਆ ਜਿੱਦਾਂ ਤੁਸੀਂ ਨਿਆਣਿਆਂ ਨੂੰ ਕੋਲ ਬਾ ਕੇ ਰੋਟੀ ਖਵਾਉਂਦੇ ਹੋ ਕਲਗੀਆਂ ਵਾਲੇ ਵੀ ਇਹੀ ਖਵਾਉਂਦੇ ਹੋਣਗੇ ਮੂੰਹ 'ਚ ਗਰਾਈਆਂ ਵੀ ਪਾਉਂਦੇ ਹੋਣਗੇ ਚਮਚੇ ਨਾਲ ਦਹੀਂ ਵੀ ਖਵਾਉਂਦੇ ਹੋਣਗੇ ਦੁੱਧ ਵੀ ਪਿਆ ਦਿੰਦੇ ਹੋਣਗੇ ਵੀ ਲਿਆ ਮੈਂ ਪਿਆ ਦਿੰਦਾ ਮੂਰੇ ਮੇਰੇ ਕੋਲੇ ਕਰ ਐਂ ਤੁਹਾਨੂੰ ਕੀ ਲੱਗਦਾ ਵੀ ਸਾਡੇ ਵਾਂਗੂ ਕਿਤੇ ਨੇੜੇ ਹੀ ਨਹੀਂ ਲਾਉਂਦੇ ਹੋਣੇ ਆ ਪਿਤਾ ਵਾਲੇ ਫਰਜ਼ ਨਿਭਾਏ ਆ ਉਹਨਾਂ ਨੇ ਲਿਆ ਮੈਨੂੰ ਫੜਾ ਮੈਂ ਪਿਆ ਦਿੰਦਾ ਮੈਂ ਜੇ ਤੇਰੇ ਤੋਂ ਨਹੀਂ ਪੀਂਦਾ ਲੈ ਮੈਂ ਵੇਖਦਾ ਪਿਆ ਕਰ ਐਂ ਕਹਿੰਦੇ ਹੋਣਗੇ ਐਂ ਨਹੀਂ ਗੱਲ ਕਿ ਸਾਡੇ ਬੱਚਿਆਂ ਵਾਂਗੂ ਹੀ ਫਤਿਹ ਸਿੰਘ ਹੋਣੀ ਜਿੱਦ ਕਰਕੇ ਕਹਿੰਦੇ ਹੋਣਗੇ ਵੀ ਅੱਜ ਤੇ ਅਸੀਂ ਪਿਤਾ ਜੀ ਨਾਲ ਸੌਣਾ ਤੇ ਜਿਵੇਂ ਤੁਹਾਡੇ ਨਿਆਣੇ ਅੱਜ ਕੱਲ੍ਹ ਦੀ ਠੰਡ 'ਚ ਘੁੱਟ ਕੇ ਜੱਫੀ ਪਾ ਕੇ ਸੌਂਦੇ ਨਾ ਬੱਚੇ ਪਿਓ ਆਪਣੇ ਨਾਲ ਐਂ ਗੁਰੂ ਗੋਬਿੰਦ ਸਿੰਘ ਨੂੰ ਘੁੱਟ ਕੇ ਇੱਦਾਂ ਹੀ ਪੈਂਦੇ ਐ ਨਾ ਮੰਨੋ ਵੀ ਸਾਡੇ ਵਰਗੇ ਇੱਦਾਂ ਹੀ ਪਿਆਰ ਕਰਦੇ ਵਾਰ ਨਹੀਂ ਉਦੋਂ ਔਖੇ ਹੁੰਦੇ ਆ ਜਦੋਂ ਪਿਆਰ ਐ ਕਰੀਏ ਉਦਾਂ ਤੇ ਗੱਲ ਹੀ ਨਹੀਂ ਹੁੰਦੀ ਜਿਹਦੇ ਨਾਲ ਪਿਆਰ ਨਾ ਕਰੋ ਉਹਨੂੰ ਵਾਰ ਕਿੱਦਾਂ ਦਊਂਗੇ ਉਹਨੂੰ ਵਾਰਨਾ ਤੇ ਸੌਖਾ ਹੀ ਹੁੰਦਾ ਵੀ ਚੱਲ ਜਾ ਚਾਹੇ ਜਿਉਂਦਾ ਚਾਹੇ ਮਰਿਆ ਸਾਨੂੰ ਕੀ ਲੱਗੇ ਛੱਡਣਾ ਉਹਨੂੰ ਔਖਾ ਹੁੰਦਾ ਜਿਹਦੇ ਨਾਲ ਮੋਹ ਕਰੀਏ ਦਰਦ ਦੀ ਤਕਲੀਫ ਹੀ ਉਦੋਂ ਹੁੰਦੀ ਹੈ ਅਟੈਚ ਜਿੰਨੇ ਹੋਈਏ ਟੁੱਟਣ ਲੱਗਿਆ ਬੰਦਾ ਉਨਾ ਹੀ ਔਖਾ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਫਤਿਹ ਸਿੰਘ ਹੋਣੀ ਜਾਂ ਜੋਰਾਵਰ ਸਿੰਘ ਹੋਣੀ ਮਹਾਰਾਜ ਦੇ ਨਾਲ ਵੀ ਪੈਂਦੇ ਹੋਣਗੇ ਤੇ ਤੁਹਾਡੇ ਨਿਆਣਿਆਂ ਵਾਂਗੂ ਸਾਡੇ ਨਿਆਣਿਆਂ ਵਾਂਗੂ ਹੀ ਕਹਿੰਦੇ ਹੋਣਗੇ ਵੀ ਬਾਂਹ ਥੱਲੇ ਰੱਖੋ ਜੀ ਮੈਂ ਤੇ ਬਾਂਹ ਤੇ ਸਿਰ ਰੱਖ ਕੇ ਸੌਣਾ ਐਂ ਕਹਿੰਦੇ ਹੋਣਗੇ ਕਿ ਫਤਿਹ ਸਿੰਘ ਕਹਿੰਦਾ ਨਹੀਂ ਹੋਊ ਵੀ ਬਾਂਹ ਥੱਲੇ ਰੱਖੋ ਖਡਾਉਣ ਨੂੰ ਵੀ ਕਹਿੰਦੇ ਹੋਣਗੇ ਮੈਨੂੰ ਚੱਕੋ ਮੈਂ ਤੇ ਮੋਢਿਆਂ ਤੇ ਚੜ੍ਹਦਾ ਐਂ ਤੁਹਾਡੇ ਬੱਚੇ ਜਿਵੇਂ ਤੁਸੀਂ ਪਾਲੇ ਐ ਐਂ ਪਾਲੇ ਜੇ ਗੁਰੂ ਗੋਬਿੰਦ ਸਿੰਘ ਮਾਂ ਗੁਜਰੀ ਦੀ ਗੋਦ ਵਿੱਚ ਬੱਚਿਆਂ ਵਾਂਗੂ ਹੀ ਖੇਡੇ ਐ ਤੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਵੀ ਗੁਰੂ ਗੋਬਿੰਦ ਸਿੰਘ ਦੀ ਗੋਦ ਚੋਂ ਵੀ ਖੇਡੇ ਐਂ ਪਿਆਰ ਕੀਤਾ ਮਹਾਰਾਜ ਐਂ ਗੋਦੀ ਚੱਕਿਆ ਐਂ ਲਾਡ ਲੜਾਇਆ ਪਰ ਇੱਕ ਗੱਲ ਦਾ ਮਾਂ ਗੁਜਰੀ ਨੂੰ ਪਤਾ ਸੀ ਵੀ ਇਹ ਡਟਣ ਵਾਲੇ ਨੇ ਇਹ ਪਿੱਛੇ ਜਿਵੇਂ ਆਪਾਂ ਪੜ੍ਹਦੇ ਸੀ ਨਾ ਬੇਦੋਸ਼ ਨਵਾਣੀਆਂ ਜਿੰਦਾਂ ਨੂੰ ਪੜੋ ਜਾਓ ਗੰਗੂ ਤੂੰ ਫੜਾ ਕੇ ਕੀ ਲੈਣ ਉਹ ਗੰਗੂਆ ਤੈਨੂੰ ਇੱਕ ਗੱਲ ਦੱਸੀਏ ਇਹ ਕੱਟ ਜਾਣਗੇ ਪਰ ਜ਼ੁਲਮਾਂ ਦੇ ਅੱਗੇ ਡਟ ਜਾਣਗੇ ਇਹ ਪਿੱਛੇ ਥੋੜਾ ਹਟਣਗੇ ਮੈਨੂੰ ਪਤਾ ਹੀ ਹੈ ਇਹਨਾਂ ਦੀਆਂ ਗੱਲਾਂ ਬਾਤਾਂ ਕਿੱਦਾਂ ਦੀਆਂ ਸੁਭਾਅ ਦਾ ਪਤਾ ਹੀ ਹੁੰਦਾ ਸਾਨੂੰ ਵੀ ਬੰਦਾ ਖੜਨ ਵਾਲਾ ਕਿ ਨਹੀਂ ਖੜਨਾ ਇਹ ਬੰਦੇ 'ਚ ਦਲੇਰੀ ਹੈ ਕਿ ਨਹੀਂ ਹੈ ਇਹ ਨਿਭਾ ਸਕਦਾ ਕਿ ਨਹੀਂ ਨਿਭਾ ਸਕਦਾ ਸਾਨੂੰ ਆਈਡੀਆ ਲੱਗ ਜਾਂਦਾ ਵਰਤੇ ਹੁੰਦੇ ਆ ਨਾ ਆਪਾਂ ਸਾਨੂੰ ਪਤਾ ਲੱਗ ਜਾਂਦਾ ਵਿਹਾਰਕ ਪੱਖ ਜਿਹਦੇ ਨਾਲ ਵਰਤੋਂਗੇ ਉਹਦੇ ਵਿਹਾਰਕ ਪੱਖ ਦਾ ਸਾਨੂੰ ਪਤਾ ਲੱਗ ਜਾਂਦਾ ਵੀ ਇਹਦਾ ਆਪਣਾ ਵਿਹਾਰਕ ਪੱਖ ਤੇ ਮਾਤਾ ਗੁਜਰ ਕੌਰ ਜੀ ਨੂੰ ਪਤਾ ਸੀ ਕਿ ਮੇਰੇ ਬੱਚਿਆਂ ਦਾ ਵਿਹਾਰਕ ਪੱਖ ਬਹੁਤ ਕਮਾਲ ਜੋ ਕਹਿੰਦੇ ਆ ਕਰਦੇ ਜੀ ਇਹ ਨਿੱਕੇ ਨਿੱਕੇ ਹੈ ਇਹ ਗੱਲਾਂ ਡੂੰਘੀਆਂ ਕਰਦੇ ਆ ਹਾਂਜੀ ਬੇਦੋਸ਼ ਨੇ ਮਾਣੀਆਂ ਜਿੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਬੇਦੋ ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰ ਦੇ ਨੇ ਇਹ ਨਾ ਈਨ ਕਿਸੇ ਦੀ ਮੰਨਣੀ ਨਾ ਜ਼ੁਲਮਾਂ ਤੋਂ ਏ ਡਰਦੇ ਤੂੰ ਹਾਰ ਜਾਣਾ ਨਾ ਜਿੱਤ ਜਾਣਾ ਕਹਿੰਦੇ ਹਾਰੇ ਹਾਰੇ ਗੰਗੂ ਜੋ ਮਰਜ਼ੀ ਕਰ ਲੈ ਇਹਨਾਂ ਦੇ ਟੁਕੜੇ ਟੁਕੜੇ ਹੋ ਜਾਣ ਪਰ ਹਾਰੇਗਾ ਤੂੰ ਇਹ ਗੱਲ ਇਹੋ ਜਿਹੇ ਸਿੱਧਕੀ ਜਿੱਤਦੇ ਹੀ ਹੁੰਦੇ ਨੇ ਹਾਰਦੇ ਤੇ ਹੈ ਹੀ ਤੇ ਸੱਚੀ ਅੱਜ ਵੇਖੋ ਜਦੋਂ ਕਹਿੰਦੇ ਅਖਬਾਰਾਂ ਕਹਿੰਦੀਆਂ 50 ਲੱਖ 25 ਲੱਖ ਵੀ ਲਾਓ ਕਿਵੇਂ ਅੱਜ ਸਾਹਿਬਜ਼ਾਦਿਆਂ ਦੀ ਯਾਦ ਜਗਲਾ ਕਹਿੰਦਾ ਯਾਰ ਨਾਲ ਲੈਂਦਾ ਨਾ ਅਗਲਾ ਵੀ ਲੰਗਰ ਲਾਉਣਾ ਯਾਰ ਔਖਾ ਵੀ ਬੰਦਾ ਹੋਵੇ ਤਾਂ ਵੀ ਕਹਿੰਦਾ ਯਾਰ 500 ਤੇ ਦੇ ਹੀ ਦੇਈਏ ਹਿੱਸਾ ਪਾਈ ਕੁਛ ਚੱਲ ਚਲੋ ਯਾਰ ਭਾਵੇਂ ਕੁਛ ਨਾ ਕੁਛ ਤੇ ਕਰੀਏ ਇਹਨਾਂ ਦਿਨਾਂ ਚ ਐ ਦਿਲ ਕਰਨ ਲੱਗ ਤੂੰ ਇਹਨਾਂ ਜਿੱਤ ਜਾਣਾ ਤੂੰ ਹਾਰ ਜਾਣਾ ਸੁਣੋ ਫਿਰ ਤੂੰ ਹਾਰ ਜਾਣਾ ਜਿੱਤ ਜਾਣਾ ਛੱਡ ਤੂੰ ਅਜਮਾ ਕੇ ਕੀ ਲੈਣਾ ਬੇਦੋ ਇਹ ਕਲੀਆਂ ਤੋਂ ਵੱਧ ਕੋਮਲ ਨੇ ਪਰ ਮੌਤ ਸਾਹਮਣੇ ਡਟ ਜਾਣੇ ਐਵੇਂ ਗੁੱਸਾ ਜੋਰ ਦੇਖਾਂ ਵੀ ਨਾ ਇਹ ਝੁਕਣੇ ਨਹੀਂ ਇਹ ਕੱਟ ਜਾਣੇ ਮੱਥੇ ਤੇ ਲੂਣ ਹਰਾਮੀ ਦਾ ਤੂੰ ਦਾਗ ਲਵਾ ਕੇ ਕੀ ਨੈਣਾ ਬੇਦੋ ਕਿਉਂ ਬਦਲੇ ਖੋਟੀਆਂ ਮੋਹਰਾਂ ਦੇ ਅਣਮੁੱਲੇ ਲਾਲ ਗਵਾਉਣਾ ਆਈ ਨਾ ਰੋਤ ਜਵਾਨੀ ਬੁੱਢੜੀ ਮਾਂ ਦੀ ਗੋਦੀ ਨੂੰ ਤੂੰ ਬੁੱਢੜੀ ਮਾਂ ਦੀ ਗੋਦੀ ਨੂੰ ਖਾਲੀ ਕਰਵਾ ਕੇ ਕੀ ਬੇਦੋਸ਼ ਨੇ ਮਾਣੀਆਂ ਜਿੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਨੈਣਾ ਬੇਦੋ ਸਮਝਾਇਆ ਮਾਤਾ ਜੀ ਨੇ ਬਹੁਤ ਸੀ ਪਰ ਮੈਂ ਇੱਕ ਅੱਗੇ ਸ਼ੁਰੂ ਚ ਗੱਲ ਕੀਤੀ ਸੀ ਵੀ ਗਿਆਨ ਲੈਣ ਦਾ ਵਿਸ਼ਾ ਹੁੰਦਾ ਗਿਆਨ ਦੇਣ ਦਾ ਵਿਸ਼ਾ ਨਹੀਂ ਹੁੰਦਾ ਮੈਨੂੰ ਜਵਾਬ ਦਿਓ ਸਿੰਘੋ ਮਾਤਾ ਗੁਜਰੀ ਨੇ ਗੰਗੂ ਨੂੰ ਬਹੁਤ ਸਮਝਾਇਆ ਸਮਝ ਗਿਆ ਸੀ ਭਲਾ ਬੋਲੋ ਤੂੰ ਕਿਹੜੇ ਬਾਗ ਦੀ ਗੋਲੀ ਹੈ ਜਿਹੜਾ ਕਹਿੰਦਾ ਵੀ ਮੈਂ ਲੋਕਾਂ ਨੂੰ ਸਮਝਾ ਲੂ ਸਮਝ ਉਹੀ ਸਕਦਾ ਜਿਹੜਾ ਸਮਝਣਾ ਚਾਹੁੰਦਾ ਹੈ ਜੇ ਮਾਂ ਗੁਜਰੀ ਗੰਗੂ ਨੂੰ ਨਹੀਂ ਸਮਝਾ ਸਕੀ ਤੂੰ ਕੀ ਸਮਝਾ ਲੈ ਸਮਝੇਗਾ ਉਹੀ ਜਿਹੜਾ ਸਮਝਣਾ ਚਾਹੁੰਦਾ ਜਿਹਦੇ ਅੰਦਰ ਕੁਝ ਹੋਇਆ ਉਹ ਸਮਝ ਜੇ ਅਗਲੇ ਦੇ ਸੇਵ ਕਰਨ ਵਾਲਾ ਖਾਨਾ ਹੀ ਨਹੀਂ ਤੂੰ ਕਿਵੇਂ ਕਰ ਦੇਗਾ ਅਗਲਾ ਕਹਿੰਦਾ ਮੈਂ ਸੁਣਨਾ ਹੀ ਨਹੀਂ ਕਿਸੇ ਦੀ ਸੁਣੇ ਉਹ ਕਿਵੇਂ ਗੱਲ ਬਣ ਜੂ ਫਿਰ ਅਸਲ ਵਿੱਚ ਗੰਗੂ ਸਮਝਣਾ ਚਾਹੁੰਦਾ ਹੀ ਨਹੀਂ ਸੀ ਇਸੇ ਕਰਕੇ ਆਹ ਕੁਛ ਕਰ ਕਿ ਕੈਸੀ ਉਹਨੇ ਕਰਤੂਤ ਕੀਤੀ ਹੈ ਪਰ ਮਾੜੇ ਚੰਗੇ ਸਾਰਿਆਂ ਦੇ ਵਿੱਚ ਹੀ ਹੁੰਦੇ ਹੈ ਜਿਹੜੀ ਲਕਸ਼ਮੀ ਬਾਈ ਨੇ ਬੀਬੀ ਨੇ ਲਕਸ਼ਮੀ ਬੀਬੀ ਨੇ ਕੁੰਮੇ ਮਾਸ਼ਕੀ ਦੀ ਛੱਪਰੀ ਦੇ ਵਿੱਚ ਪ੍ਰਸ਼ਾਦਾ ਛਕਾਇਆ ਸੀ ਉਹ ਵੇਖੋ ਉਹ ਵੀ ਹਿੰਦੂ ਸੀ ਉਹਨੇ ਲਿਆ ਕੇ ਪ੍ਰਸ਼ਾਦਾ ਛਕਾਇਆ ਉਹ ਵੀ ਬ੍ਰਾਹਮਣਾਂ ਦੇ ਘਰ ਦਾ ਜਨਮ ਸੀ ਉਹ ਪਰ ਇੱਕ ਪਾਸੇ ਗੰਗੂ ਹੈ ਇੱਕ ਪਾਸੇ ਉਹ ਬੀਬੀ ਸੋ ਮਾਤਾ ਜੀ ਨੂੰ ਪਤਾ ਸੀ ਵੀ ਇਹਨਾਂ ਦੀਆਂ ਗੱਲਾਂ ਬਾਤਾਂ ਹੀ ਇਦਾਂ ਦੀਆਂ ਨੇ ਆਹ ਜਿਹੜੇ ਅਸੀਂ ਗਹਿਰੇ ਨੁਕਤੇ ਕਹਿੰਦੇ ਹਾਂ ਨਾ ਸਾਡੇ ਲਈ ਗਹਿਰੇ ਗਹਿਰੇ ਤਾਂ ਲੱਗਦੇ ਆ ਜਿਵੇਂ ਆਪਾਂ ਸ਼ਬਦ ਪਹਿਲਾਂ ਪੜ੍ਹਦੇ ਐਸਾ ਗਿਆਨ ਵਿਚਾਰੇ ਕੋਈ ਨਹਿ ਕੋ ਬੂਆ ਨਾ ਮਰਨਾ ਜੋਗ ਆ ਸ਼ਬਦ ਦੋ ਆਪਾਂ ਵਿਚਾਰੇ ਆ ਹੋਰ ਭਾਵੇਂ ਹੋਰ ਸ਼ਬਦ ਪੜ੍ਹ ਲਓ ਪਰ ਗੱਲ ਇਹ ਹੈ ਵੀ ਆਹ ਸਾਡੇ ਲਈ ਗਹਿਰੇ ਹੈ ਉਹਨਾਂ ਲਈ ਇਹ ਆਮ ਗੱਲਾਂ ਸੀ ਉਸ ਨੂਰ ਨੂੰ ਉਸ ਐਨਰਜੀ ਨੂੰ ਉਹਨੂੰ ਪਰਮਾਤਮਾ ਉਸ ਸ਼ਕਤੀ ਨੂੰ ਉਹਨੂੰ ਸਮਝਦੇ ਸੀ ਉਹਨਾਂ ਨੂੰ ਪਤਾ ਸੀ ਵੀ ਮਰਦੀ ਕੋਈ ਚੀਜ਼ ਨਹੀਂ ਹੁੰਦੀ ਰੂਪ ਬਦਲਦਾ ਹੈ ਫਿਰ ਚੀਕਾਂ ਕਿਉਂ ਮਾਰੀਏ ਰੂਪ ਤੇ ਬਦਲੂ ਹੀ ਬਦਲੂ ਹੁਣ ਜੇ ਬੱਚੇ ਤੋਂ ਜਵਾਨ ਹੋਣਾ ਹੈ ਤੇ ਬੱਚਾ ਮਰੂ ਜਵਾਨ ਜੰਮੂ ਤੇ ਜੇ ਅਗਲਾ ਕਹੇ ਨਹੀਂ ਮੈਂ ਤੇ ਬੱਚਾ ਹੀ ਰਹਿਣਾ ਮੈਂ ਤੇ ਬੱਚਾ ਹੀ ਰਹਿਣਾ ਉਹ ਫਿਰ ਜਵਾਨ ਹੋ ਵੀ ਨਹੀਂ ਨਾ ਸਕਣਾ ਉਹਨੇ ਇੱਕ ਕਲੀ ਹੈ ਉਹਨੇ ਖਿੜਨਾ ਹੈ ਤੇ ਫੁੱਲ ਬਣਨਾ ਹੈ ਪਰ ਕਲੀ ਨੂੰ ਤੇ ਮਰਨਾ ਪੈਣਾ ਤਾਂ ਹੀ ਫੁੱਲ ਬਣੋ ਉਹ ਬੀਜ ਜੇ ਬੀਜ ਬੀਜਣਾ ਦਰਖਤ ਬਣਨਾ ਤੇ ਬੀਜ ਟੁੱਟੇ ਬਿਨਾਂ ਦਰਖਤ ਕਿਵੇਂ ਬਣ ਜੂ ਇਸ ਗੱਲ ਦੀ ਸਮਝ ਪੈ ਗਈ ਵੀ ਜਦੋਂ ਕੁਝ ਬਣਾਉਣਾ ਹੈ ਤੇ ਆਪਾਂ ਕੁਰਬਾਨ ਕਰਨਾ ਪੈਂਦਾ ਹੈ ਆ ਬੀਬੀ ਜਦੋਂ ਬੀਬੀਆਂ ਦੁੱਧ ਪਿਉਂਦੀਆਂ ਨਿਆਣਿਆਂ ਨੂੰ ਮਾਂ ਦੀਆਂ ਗੱਲਾਂ ਵਿੱਚ ਤਸੀ ਜਾਂਦੀਆਂ ਹੈ ਬੱਚੇ ਦੀਆਂ ਗੱਲਾਂ ਫੁੱਲੀ ਜਾਂਦੀਆਂ ਮਾਂ ਦਾ ਰੰਗ ਪੀਲਾ ਹੋਈ ਜਾਂਦਾ ਹੁੰਦਾ ਹੈ ਬੱਚੇ ਦਾ ਰੰਗ ਲਾਲ ਹੋਈ ਜਾਂਦਾ ਹੁੰਦਾ ਹੈ ਪਰ ਆਪਣੇ ਆਪ ਨੂੰ ਕੁਰਬਾਨ ਕਰਕੇ ਤੇ ਬੱਚੇ ਨੂੰ ਤਕੜਾ ਕਰਕੇ ਮਾਂ ਨੂੰ ਸਵਾਦ ਬਹੁਤ ਆਉਂਦਾ ਹੈ ਤੇ ਸਾਡੀਆਂ ਮਾਵਾਂ ਨਾ ਜਿਹੜੇ ਆਪਾਂ ਬੈਠੇ ਇੱਥੇ ਨੌਜਵਾਨ ਨੌਜਵਾਨ ਜਿੰਨੇ ਵੀਰ ਹੈ ਜੇ ਸਾਡੀਆਂ ਮਾਵਾਂ ਨੂੰ ਕੋਈ ਕਵੇ ਵੀ ਤੇਰੇ ਚਿਹਰੇ ਤੇ ਝੁਰੜੀਆਂ ਪੈ ਗਈਆਂ ਤੂੰ ਬੁੱਢੀ ਹੋ ਗਈ ਤੇਰੀ ਲਾਲੀ ਮੋੜਾਉ ਤੇਰੀ ਲਾਲੀ ਵਾਪਸ ਆ ਸਕਦੀ ਹੈ ਤੂੰ ਫੇਰ ਜਵਾਨ ਹੋ ਸਕਦੀ ਹੈ ਪਹਿਲਾਂ ਵਾਂਗੂ ਪਰ ਤੇਰਾ ਨਿਆਣਾ ਸੁੱਕ ਜੂ ਦੱਸ ਉਗੂ ਨਾ ਇਹਦੇ ਦੀ ਲਾਲੀ ਰਹਿਣ ਦਿਓ ਮੈਂ ਤੇ ਐਂ ਚੰਗੀ ਹਰ ਮਾਂ 80 ਸਾਲ ਦੀ ਬੇਬੇ ਵੀ ਕੋ ਮੇਰਾ ਪੁੱਤ ਐਂ ਰਹਿਣਾ ਚਾਹੀਦਾ ਸਵਾਦ ਆਉਂਦਾ ਸਾਨੂੰ ਕੁਰਬਾਨ ਹੋ ਕੇ ਮਾਂ ਆਪਣੀ ਜਵਾਨੀ ਕੁਰਬਾਨ ਕਰ ਦਿੰਦੀ ਹੈ ਬੱਚੇ ਨੂੰ ਵੇਖ ਵੇਖ ਕੇ ਸੋ ਜਦੋਂ ਬੰਦਾ ਕੁਝ ਬਣਦਾ ਵੇਖਦਾ ਨਾ ਸਿਰਜਦਾ ਜਦੋਂ ਕੁਝ ਫਿਰ ਬੀਜ ਨੂੰ ਟੁੱਟਣ ਦਾ ਸਵਾਦ ਆਉਂਦਾ ਉਹਨੂੰ ਪਤਾ ਵੀ ਟੁੱਟੇ ਬਿਨਾਂ ਯਾਰ ਦਰਖਤ ਬਣਿਆ ਨਹੀਂ ਜਾਣਾ ਮੈਨੂੰ ਟੁੱਟਣਾ ਪੈਣਾ ਦਰਖਤ ਤਾਂ ਬਣਨਾ ਸਾਹਿਬਜ਼ਾਦਿਆਂ ਨੂੰ ਪਤਾ ਸੀ ਵੀ ਟੁਕੜੇ ਟੁਕੜੇ ਹੋਵਾਂਗੇ ਨਾ ਆ ਤਾਂ ਸਾਡਾ ਕੁਝ ਬਣਨਾ ਹੈ ਆਖੋ ਸਤਨਾ ਸ੍ਰੀ ਵਾਹਿਗੁਰੂ ਉਹਨਾਂ ਨੂੰ ਪਤਾ ਸੀ ਇਸ ਗੱਲ ਸਮਝ ਸੀ ਸਾਡੇ ਵਰਗੀਆਂ ਗੱਲਾਂ ਉੱਪਰਲੀਆਂ ਕਰਨ ਵਾਲੇ ਥੋੜਾ ਸੀ ਉਹ ਤੇ ਗਹਿਰੀ ਗੱਲ ਨੂੰ ਸਮਝਦੇ ਸੀ ਉਹ ਗਹਿਰੇ ਨੁਕਤੇ ਜਿਹੜੇ ਸੀ ਉਹਨਾਂ ਲਈ ਆਮ ਜੀਆਂ ਗੱਲਾਂ ਸੀ ਇਹ ਆਮ ਜੀਆਂ ਗੱਲਾਂ ਸੀ ਉਹਨਾਂ ਦੀ ਲਾਈਫ ਬੜੀ ਵੱਖਰੀ ਸੀ ਸੋ ਇਸ ਕਰਕੇ ਇੱਕ ਇੱਕ ਇੱਕ ਤੜਫ ਸੀ ਅੰਦਰ ਤੇ ਦੂਨਾ ਸਿੰਘ ਹੰਡੂਰੀਏ ਵਰਗਿਆਂ ਨੇ ਲਿਖਿਆ ਨਾ ਵੀ ਜਦੋਂ ਸਾਹਿਬਜ਼ਾਦਿਆਂ ਨੂੰ ਇਹ ਤੇ ਰਥਾਂ 'ਚ ਬਹਾਣ ਵਾਲੀਆਂ ਗੱਲਾਂ ਇਤਿਹਾਸਕਾਰਾਂ ਦੀਆਂ ਪਰ ਸਮਕਾਲੀ ਜਿਹੜੇ ਉਸ ਟਾਈਮ ਦੇ ਰਾਈਟਰ ਨੇ ਉਹਨਾਂ ਨੇ ਤੇ ਲਿਖਿਆ ਵੀ ਖੱਚਰ ਦੇ ਆਲੇ ਦੁਆਲੇ ਜਿਹੜੀਆਂ ਖੁਰਜੀਆਂ ਜੀਆਂ ਉਹ ਕੱਪੜੇ ਦੀਆਂ ਬੰਨੀਆਂ ਹੁੰਦੀਆਂ ਉਹਦੇ ਵਿੱਚ ਤੁੰਨ ਕੇ ਲੈ ਕੇ ਗਏ ਸੀ ਸਾਹਿਬਜ਼ਾਦੇ ਤੇ ਇਹ ਵੀ ਲਿਖਿਆ ਕਿ ਮਾਤਾ ਗੁਜਰ ਕੌਰ ਨੂੰ ਮਰਚਾਂ ਵਾਲਾ ਤੋਪੜਾ ਮੂੰਹ ਤੇ ਪਾ ਕੇ ਰਥਾਂ ਤੇ ਬਾ ਕੇ ਤੇ ਲਿਜਾਂਦੇ ਸੀ ਉਹਨਾਂ ਨੂੰ ਜਿਹੜੇ ਕੋਈ ਰਾਜੇ ਮਹਾਰਾਜੇ ਉਹ ਤੇ ਰਥਾਂ ਦੇ ਉੱਤੇ ਜਾਂਦੇ ਸੀ ਉਹ ਤੇ ਤੋੜ ਕੇ ਘੋੜੇ ਦੇ ਜਿਹੜੀ ਖੱਚਰ ਸੀ ਖੱਚਰ ਦੀਆਂ ਖੁਰਜੀਆਂ ਦੇ ਵਿੱਚ ਤੁੰਨ ਕੇ ਬੋਰੀਆਂ ਜਿਹੜੀਆਂ ਆਲੇ ਦੁਆਲੇ ਬੰਨੀਆਂ ਹੁੰਦੀਆਂ ਇੱਕ ਚੋਨੂ ਫਤਿਹ ਸਿੰਘ ਨੂੰ ਇੱਕ ਨੂੰ ਜੋਰਾਵਰ ਸਿੰਘ ਨੂੰ ਤੇ ਮਾਤਾ ਗੁਜਰ ਕੌਰ ਨੂੰ ਰੱਸਾ ਹੱਥਾਂ ਨੂੰ ਪਾ ਕੇ ਤੇ ਮੂੰਹ ਦੇ ਉੱਤੇ ਮਰਚਾਂ ਵਾਲਾ ਤੋਪੜਾ ਬੰਨ ਕੇ ਜਦੋਂ ਫਾਂਸੀ ਦਿੰਦੇ ਆ ਨਾ ਤੇ ਉਦੋਂ ਇਹ ਕੱਪੜਾ ਪਾ ਦਿੰਦੇ ਮੂੰਹ ਦੇ ਉੱਤੇ ਪੁੱਠਾ ਜਿਵੇਂ ਬੋਰੀ ਪੁੱਠੀ ਕਰਕੇ ਪਾ ਦਈਏ ਮੂੰਹ ਦੇ ਉੱਤੇ ਜਿਵੇਂ ਕੋਈ ਝੋਲਾ ਹੋਵੇ ਝੋਲਾ ਮੂੰਹ ਦੇ ਉੱਤੇ ਪਾ ਦਿਓ ਪੁੱਠਾ ਕਰਕੇ ਐ ਕਰਕੇ ਲੈ ਕੇ ਗਏ ਸੀ ਕਹਿੰਦੇ ਰੱਸਾ ਹੱਥਾਂ ਨੂੰ ਸੀ ਤੇ ਕਦੇ ਹੌਲੀ ਕਰ ਲਿਆ ਕਰਨ ਤੇ ਕਦੇ ਤੇਜ਼ ਕਰ ਲੈਂਦੇ ਸੀ ਖੱਚਰ ਤੇ ਜਦੋਂ ਖੱਚਰ ਤੇਜ਼ ਤੇ ਚੱਲਦੀ ਸੀ ਤੇ ਮਾਤਾ ਗੁਜਰ ਕੌਰ ਨੂੰ ਭੱਜਣਾ ਪੈਂਦਾ ਸੀ ਨਾਲ ਭੱਜ-ਭੱਜ ਕੇ ਖਿੱਚ-ਖਿੱਚ ਕੇ ਲੈ ਕੇ ਗਏ ਤੇ ਦੂਨਾ ਸਿੰਘ ਹੰਡੂਰੀਏ ਦੀ ਕਲਮ ਪੜੋ ਉਹ ਕਹਿੰਦਾ ਪਿੱਪਲ ਦੇ ਨਾਲ ਬੰਨੇ ਸੀ ਜਾ ਕੇ ਤੇ ਲੋਕੀ ਪੱਥਰ ਮਾਰਦੇ ਸੀ ਵੱਟੇ ਮਾਰਦੇ ਸੀ ਉੱਥੇ ਦੇ ਜਿਹੜੇ ਸੀ ਸਰਹੰਦ ਦੇ ਰਹਿਣ ਵਾਲੇ ਬੱਚੇ ਉਹ ਗੁਲੇਲੇ ਮਾਰਦੇ ਸੀ ਵੱਟੀਆਂ ਮਾਰਦੇ ਸੀ ਤਾਂ ਗੁਲੇਲਾ ਗੁਲੇਲੇ ਮਾਰਦੇ ਰਹੇ ਕਹਿੰਦੇ ਪਿੱਪਲ ਦੇ ਨਾਲ ਜਦੋਂ ਬੰਨਿਆ ਹੋਇਆ ਸੀ ਫਤਿਹ ਸਿੰਘ ਹੋਣਾ ਨੂੰ ਤੁਸੀਂ ਨਾ ਇੱਥੇ ਵੀ ਕਈ ਵਾਰੀ ਇੱਕ ਵਾਰੀ ਸਾਡੇ ਦੀਵਾਨ ਵਿੱਚ ਦੋ ਚੋਰ ਬੱਚੇ ਫੜੇ ਗਏ ਸੀ ਹੁਣ ਚੋਰ ਸੀ ਇੱਕ ਮੇਰੇ ਖਿਆਲ 12-13 ਸਾਲ ਦਾ ਹੋਣਾ ਇੱਕ 14 ਸਾਲ ਦਾ ਤੇ ਜਦੋਂ ਚੋਰ ਉਹ ਕਈਆਂ ਦੇ ਮੋਬਾਈਲ ਪਰਸ ਚੋਰੀ ਕਰ ਲਏ ਸੀ ਤੇ ਦੋਨਾਂ ਨੂੰ ਇਹ ਹੱਥ ਬੰਨ ਲਏ ਉਹਨਾਂ ਦੇ ਪਿੱਛੇ ਉਹਦੇ ਛਡਾਇਆ ਜਾ ਕੇ ਬੰਦਿਆਂ ਨੂੰ ਕਿਹਾ ਵੀ ਜੇ ਗਲਤੀ ਕੀਤੀ ਪੁਲਿਸ ਨੂੰ ਦੱਸੋ ਇਹ ਬੱਚਿਆਂ ਦਾ ਤਾਂ ਚਲੋ ਛੱਡੋ ਹੁਣ ਇਹਨਾਂ ਨੂੰ ਉਹ ਤੇ ਬੰਦਿਆਂ ਦੇ ਵਿੱਚ ਪੈ ਕੇ ਛਡਾਇਆ ਤੇ ਉਹ ਜਦੋਂ ਫੜੇ ਸੀ ਨਾ ਤੇ ਜਿਹਦਾ ਜੀ ਕਰੇ ਜਾ ਕੇ ਥੱਪੜ ਮਾਰਦੇ ਉਹਦੇ ਮੂੰਹ ਦੇ ਉੱਤੇ ਨਿੱਕੇ ਨਿੱਕੇ ਬੱਚੇ ਸੀ ਬੱਚੇ ਦੋ ਫੜੇ ਦੋਨਾਂ ਦੇ ਚਪੇੜਾਂ ਮਾਰਨ ਜਾ ਕੇ ਕਿਉਂਕਿ ਚੋਰੀ ਕੀਤੀ ਸੀ ਮੋਬਾਈਲ ਚੋਰੀ ਕੀਤੇ ਸੀ ਪਰਸ ਚੋਰੀ ਕੀਤੇ ਸੀ ਦੀਵਾਨ ਵਿੱਚ ਆ ਕੇ ਦੁਸ਼ਮਣ ਲੱਗਦੇ ਨੇ ਨਾ ਉਸ ਵੇਲੇ ਉਹ ਤੇ ਉਹਨਾਂ ਬੱਚਿਆਂ ਨੂੰ ਕਿਹੜਾ ਤਰਸ ਆਉਂਦਾ ਵੀ ਇਹ ਤੇ 6ਵਾਂ ਜੋਰਾਵਰ ਸਿੰਘ ਨੂੰ 9ਵਾਂ ਸਾਲ ਚੱਲਦਾ ਸੀ 8 ਦਾ ਸੀ ਭਾਈ ਕਾਨ ਸਿੰਘ ਨਾਭਾ ਕਹਿੰਦੇ ਤੇ ਬਾਬਾ ਫਤਿਹ ਸਿੰਘ ਦੀ ਉਮਰ 6 ਸਾਲ ਦੀ ਸੀ 7ਵਾਂ ਚੱਲਦਾ ਸੀ ਉਹਨਾਂ ਲਈ ਤੇ ਐਂ ਸੀ ਨਾ ਉਹਨਾਂ ਨੂੰ ਥੋੜਾ ਪਤਾ ਹੈ ਵੀ ਇਹ ਪਿਆਰੇ ਨੇ ਜਾਂ ਕਿਸੇ ਮਾਂ ਦੇ ਉਹਨਾਂ ਨੂੰ ਉਹਨਾਂ ਵਾਸਤੇ ਤੇ ਦੁਸ਼ਮਣ ਨੇ ਉਸ ਵੇਲੇ ਚੋਰ ਨੇ ਗਦਾਰ ਨੇ ਉਹਨਾਂ ਨੂੰ ਥੋੜਾ ਤਰਸ ਆਉਣਾ ਉੱਥੇ ਹੁਣ ਇੱਥੇ ਕੋਈ ਬਜ਼ੁਰਗ ਮਾਤਾ ਹੋਵੇ 80 ਸਾਲ ਦੀ ਤੇ ਕਿਸੇ ਦੀਆਂ ਚੈਂਦੀਆਂ 5-7 ਬੀਬੀਆਂ ਦੀਆਂ ਚੈਂਦੀਆਂ ਕੱਟ ਲਵੇ ਤੇ ਤਰਸ ਕਰੇਗਾ ਕੋਈ ਫਿਰ ਕੋਈ ਬੁੱਢੀ ਵੀ ਹੋਵੇ ਭਾਵੇਂ ਕੋਈ ਚੁੰਨੀ ਖਿੱਚੇਗਾ ਕੋਈ ਉਹਦੇ ਵਾਲ ਪੱਟੂਗਾ ਵੀ ਇਹ ਇਹਨੇ ਕੀਤਾ ਕੀ ਸਾਡੇ ਵੀ ਇੰਨੀਆਂ ਚੈਂਦੀਆਂ ਚੋਰੀ ਕਰਦੀਆਂ ਐਂ ਸੋਚੂ ਅਗਲਾ ਹੁਣ ਸਾਡੇ ਲਈ ਉਹ ਸਤਿਕਾਰਯੋਗ ਨੇ ਰਹਿਣੇ ਨੇ ਪਰ ਅਗਲਿਆਂ ਨੂੰ ਤੇ ਗਦਾਰ ਲੱਗਦੇ ਸੀ ਨਾ ਉਹਨਾਂ ਦੇ ਤੇ ਹੱਥ ਆਏ ਹੋਏ ਸੀ ਉਹ ਸਾਡੇ ਲਈ ਸਤਿਕਾਰਯੋਗ ਨੇ ਉਹਨਾਂ ਨੂੰ ਤੇ ਗੁੱਸਾ ਚੜਦਾ ਸੀ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਤੇ ਗੁੱਸਾ ਚੜਦਾ ਸੀ ਤੇ ਜਦੋਂ ਕਹਿੰਦੇ ਪਿੱਪਲ ਦੇ ਨਾਲ ਬੰਨਿਆ ਨਾ ਵੱਟੇ ਇੱਦਾਂ ਗੁਲੇਲੇ ਮਾਰਦੇ ਇੱਕ ਬੱਚੇ ਨੇ ਜ਼ੋਰ ਨਾਲ ਰੋੜੀ ਮਾਰੀ ਕਹਿੰਦੇ ਫਤਿਹ ਸਿੰਘ ਦੀ ਸੱਜੀ ਅੱਖ ਦੇ ਵਿੱਚ ਵੱਜੀ ਜਾ ਕੇ ਰੋੜੀ ਤੇ ਰੋੜੀ ਵੱਜਣ ਕਰਕੇ ਅੱਖ ਦੇ ਵਿੱਚ ਖੂਨ ਲਾ ਚੱਲ ਪਿਆ ਅੱਖ 'ਚੋਂ ਖੂਨ ਚੱਲਣ ਕਰਕੇ ਕਹਿੰਦੇ ਹੱਥ ਐਵੇਂ ਨਹੀਂ ਵੀ ਉਹ ਹੱਥ ਹੱਥ ਹੱਥ ਲਾ ਕੇ ਅੱਖ ਤੇ ਹੱਥ ਰੱਖ ਸਕਦਾ ਫਿਰ ਉਹ ਤੋੜ ਕੇ ਠੰਡੇ ਬੁਰਜ ਵਿੱਚ ਬੰਦ ਕਰਨ ਲਈ ਲਗਾਏ ਐ ਤੇ ਕਹਿੰਦੇ ਫਤਿਹ ਸਿੰਘ ਦਾ ਇੱਕ ਹੱਥ ਐ ਸੱਜੀ ਉਹਦੇ ਉੱਤੇ ਹੀ ਰੱਖਿਆ ਹੱਥ ਹੀ ਰੱਖਿਆ ਅੱਖ ਦੇ ਉੱਤੇ ਜਦੋਂ ਵਜੀਦੇ ਨਾਲ ਕਹਿੰਦੇ ਫਤਿਹ ਸਿੰਘ ਗੱਲ ਕਰਦਾ ਸੀ ਨਾ ਤੇ ਹੱਥ ਅੱਖ ਦੇ ਉੱਤੇ ਰੱਖ ਕੇ ਕਰਦਾ ਸੀ ਜੋਰਾਵਰ ਸਿੰਘ ਫਤਿਹ ਸਿੰਘ ਦੀ ਅੱਖ ਦੇ ਵਿੱਚ ਰੋੜੀ ਵੱਜੀ ਇੰਨੇ ਤਸੀਹੇ ਦੇ ਦੇ ਕੇ ਉਹਨਾਂ ਨੇ ਕੋ ਕੋ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਚਲੋ ਜੇ ਟਾਈਮ ਲੱਗਾ ਆਪਾਂ ਥੋੜਾ ਥੋੜਾ ਗੱਲ ਆਉਣ ਵਾਲੇ ਦੀਵਾਨਾਂ 'ਚ ਕਰਾਂਗੇ ਕਿਉਂਕਿ 4 ਵੱਜ ਗਏ 2 ਘੰਟੇ ਲੰਘ ਗਏ ਪੂਰੇ ਪਤਾ ਹੀ ਨਹੀਂ ਲੱਗਾ ਟਾਈਮ ਦਾ ਸੋ ਮੇਰੀ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਦਿਨ ਦਾ ਜਿਹੜਾ ਦੀਵਾਨ ਹੁੰਦਾ ਹੈ ਨਾ ਕਈ ਕੰਮਾਂਕਾਰਾਂ ਵਾਲੇ ਹੁੰਦੇ ਆ ਘਰਾਂ ਦਾ ਵੀ ਕੰਮਕਾਰ ਕਰਨਾ ਰਾਤ ਹੁਣ ਮੱਝਾਂ ਮੁੱਝਾਂ ਦਾ ਕਰਨਾ ਹੁੰਦਾ ਕਈਆਂ ਨੇ ਬੀਬੀਆਂ ਨੇ ਘਰ ਦਾ ਰੋਟੀ ਪਾਣੀ ਕਰਨਾ ਹੁੰਦਾ ਦਿਨ ਛੋਟੇ ਆ ਛੇਤੀ ਛੇਤੀ ਇੱਕਦਮ ਹੀ ਹੁਣ ਵੇਖਿਓ ਸੂਰਜ ਇੱਕਦਮ ਹੀ ਥੱਲੇ ਚਲੇ ਜਾਣਾ ਤੇ ਆਹੀ ਟਾਈਮ ਹੁੰਦਾ ਬਸ ਜਿਹੜਾ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਾਰੇ ਵੀਰ ਭਰਾ ਭੈਣਾਂ 1 ਵਜੇ ਜਥਾ ਸ਼ੁਰੂ ਕਰ ਲੈਂਦਾ ਦੀਵਾਨ 1:30 ਵਜੇ ਤੱਕ ਸਾਰੇ ਆਇਆ ਕਰੋ ਕਿਰਪਾ ਕਰਕੇ ਤੇ ਜੇ ਜ਼ਿਆਦਾ ਲੇਟ ਕਰੋ ਤੇ 1:45 ਤੱਕ ਤੇ ਆ ਹੀ ਜਾਇਆ ਕਰੋ ਤੇ ਮੈਨੂੰ ਵੀ ਨੇੜੇ ਹੀ ਹੈ 15 ਮਿੰਟ ਸਾਨੂੰ ਲੱਗਦੇ ਆ 1:45 ਵਜੇ ਮੈਂ ਵੀ ਆ ਸਕਦਾ ਤੇ ਆਪਾਂ ਜੇ 1:45 ਸ਼ੁਰੂ ਕਰਿਆ ਕਰੀਏ ਫਿਰ 4 ਵਜੇ ਸਮਾਪਤੀ ਹੋਵੇ ਤਾਂ ਵੀ 2.5 ਘੰਟੇ ਲੱਗ ਜਾਂਦੇ ਤੇ ਜੇ 15 ਮਿੰਟ ਉੱਤੇ ਵੀ ਲੈ ਜਾਈਏ ਤੇ ਤਾਂ ਵੀ 2.5 ਘੰਟੇ ਬਣ ਜਾਂਦਾ ਟਾਈਮ ਚਲੋ ਗੱਲ ਕੋਈ ਇਦਾਂ ਦੀ ਚੱਲਦੀ ਹੁੰਦੀ ਕਈ ਵਾਰੀ ਤੇ ਲੇਟ ਨਾ ਕਰੋ ਅੱਜ ਸੰਗਤ ਲੇਟ ਆਈ ਹੈ ਜਦੋਂ ਮੈਂ ਆਇਆ ਸੀ ਉਹ ਤੇ ਥੋੜੇ ਜਿਹੇ ਬੈਠੇ ਸੀ ਆ ਪੰਡਾਲ 'ਚ ਤਾਂ ਬਾਅਦ 'ਚ ਸਾਰੀ ਸੰਗਤ ਆਈ ਤੇ ਕੱਲ੍ਹ ਨੂੰ ਮੇਰੀ ਬੇਨਤੀ ਹੈ ਸਾਰੇ ਵੀਰਾਂ ਭਰਾਵਾਂ ਨੂੰ ਸਾਰੀਆਂ ਭੈਣਾਂ ਨੂੰ ਕਿ ਆਪਾਂ ਸਾਰੇ ਥੋੜਾ ਜਿਹਾ ਵੇਲੇ ਨਾਲ ਆਇਓ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਅੰਮ੍ਰਿਤ ਛਕਣ ਵਾਸਤੇ ਵੀ ਮਨ ਬਣਾਓ ਪਰਸੋਂ ਅੰਮ੍ਰਿਤ ਸੰਚਾਰ ਹੋਏਗਾ ਜਿਹੜੇ ਮੇਰੇ ਵੀਰ ਭਰਾ ਭੈਣਾਂ ਅੰਮ੍ਰਿਤ ਛਕਣਾ ਚਾਹੁੰਦੇ ਆ ਉਹ ਪ੍ਰਬੰਧਕ ਵੀਰਾਂ ਦੇ ਪਾਸ ਆਪਣੇ ਨਾਮ ਦਰਜ ਕਰਾਉਣ ਪਰਸੋਂ ਅੰਮ੍ਰਿਤ ਸੰਚਾਰ ਹੋਏਗਾ ਫਿਰ ਸਹਿਜ ਪਾਠ ਆਰੰਭ ਵੀ ਕਰਾਏ ਜਾਣਗੇ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਉਹਨਾਂ ਨੂੰ ਪੋਥੀਆਂ ਦਿੱਤੀਆਂ ਜਾਣਗੀਆਂ ਫ੍ਰੀ ਅਰਥਾਂ ਸਮੇਤ ਸਹਿਜ ਪਾਠ ਕਰੋ ਭਾਵੇਂ ਸਾਲ ਵਿੱਚ ਕਰੋ ਹੌਲੀ ਹੌਲੀ ਬਾਣੀ ਪੜੋ ਬਹੁਤ ਛੱਥਾਵਾਂ ਤੇ ਮਰ ਦੀ ਮਿਹਰ ਨਾਲ ਸੰਗਤਾਂ ਮੇਰੇ ਖਿਆਲ 2200-2300 ਜਗ੍ਹਾ ਸਹਿਜ ਪਾਠ ਘਰਾਂ 'ਚ 2300 ਘਰਾਂ 'ਚ ਹੋਏ ਰੰਗ ਹੋ ਰਹੇ ਆ ਹੌਲੀ ਹੌਲੀ ਹੋਰ ਵੀ ਦਿਨ ਰਾਤ ਲੱਗੇ ਸਿੰਘ ਕਰ ਉਦਮ ਕਰਦੇ ਆ ਸੋ ਸਹਿਜ ਪਾਠ ਕਰੋ ਆਪ ਬਾਣੀ ਪੜੋ ਪਤਾ ਲੱਗ ਜਾਂਦਾ ਬੜਾ ਕੁਝ ਗੁਰਬਾਣੀ ਦੇ ਵਿੱਚ ਬੜਾ ਸਮਝਣ ਵਾਲਾ ਜਿਹੜੇ ਸਮਝਣਾ ਚਾਹੁੰਦੇ ਆ ਉਹਨਾਂ ਨੂੰ ਅੱਜ ਵੀ ਉਹ ਗੱਲਾਂ ਸਮਝ ਆਉਣਗੀਆਂ ਉਹ ਨੁਕਤੇ ਸਮਝ ਆਉਣਗੇ ਜਿਹਦੇ ਕਰਕੇ ਦਲੇਰੀ ਦ੍ਰਿੜਤਾ ਪਰਪੱਕਤਾ ਹਿੰਮਤ ਸਾਡੇ 'ਚ ਆਉਣਗੀ ਉਹ ਗੱਲਾਂ ਵੀ ਸਮਝ 'ਚ ਆਉਣਗੀਆਂ ਜਿਹੜੀਆਂ ਸਾਨੂੰ ਆਮ ਬੰਦਿਆਂ ਤੋਂ ਸਾਹਿਬਜ਼ਾਦੇ ਬਣਾ ਦੇਣਗੀਆਂ ਅਸੀਂ ਤਾਂ ਨਹੀਂ ਬਣ ਪਾ ਰਹੇ ਕਿਉਂਕਿ ਅਸੀਂ ਵੇਖਣ ਦਾ ਵਿਸ਼ਾ ਧਰਮ ਬਣਾ ਲਿਆ ਧਰਮ ਹੈ ਸਮਝਣ ਦਾ ਵਿਸ਼ਾ ਧਰਮ ਹੈ ਗਿਆਨ ਲੈਣ ਦਾ ਵਿਸ਼ਾ ਮੈਂ ਸ਼ੁਰੂ ਵਿੱਚ ਵੀ ਕਿਹਾ ਨਾ ਵੀ ਗਿਆਨ ਵੇਖਣ ਦਾ ਵਿਸ਼ਾ ਕਦੋਂ ਹੈ ਗਿਆਨ ਤੇ ਲੈਣ ਦਾ ਵਿਸ਼ਾ ਅਸੀਂ ਜਿਵੇਂ ਜਦੋਂ ਅਕਲ ਲੈਂਦੇ ਹਾਂ ਉਦੋਂ ਗੁਰੂ ਨਾਲ ਸਾਡਾ ਮੇਲ ਹੈ ਸ਼ਬਦ ਗੁਰੂ ਹੈ ਤੇ ਸੁਰਤ ਸਿੱਖ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹ ਕਨਸੈਪਟ ਤੋਂ ਦਰਦ ਬਹੁਤ ਹੈ ਇਹ ਤੇ ਕੋਈ ਕੋਈ ਹੈ ਜਿਹੜਾ ਤਕਲੀਫ ਮੰਨਦਾ ਹੈ ਇਹ ਤੇ ਵੈਸੇ ਹੀ ਪ੍ਰਚਲਿਤ ਹੋ ਗਿਆ ਪੋਹ ਦਾ ਮਹੀਨਾ ਮਾੜਾ ਹੁੰਦਾ ਹੈ ਜੀ ਤਾਂ ਕਰਕੇ ਬਹੁਤੇ ਲੋਕ ਤੇ ਵਿਆਹ ਨਹੀਂ ਰੱਖਦੇ ਇਸ ਕਰਕੇ ਨੇ ਵੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੇ ਕਰਕੇ ਇਹ ਤੇ ਗੱਲਾਂ ਘੱਟ ਲੋਕਾਂ ਦੇ ਦਿਮਾਗ ਵਿੱਚ ਨੇ ਜ਼ਿਆਦਾਤਰ ਤੇ ਇਸ ਟਾਈਪ ਦੀ ਹੁੰਦੀ ਹੈ ਸੋ ਲਾਸਟ ਸਾਲ ਦਾ ਲਾਸਟ ਦਿਨ ਅੱਜ 29 ਹੈ ਕੱਲ੍ਹ 30 ਪਰਸੋਂ 31 17 ਖਤਮ ਹੋ ਜਾਣਾ ਤੇ 18 ਸ਼ੁਰੂ ਹੋ ਜਾਣਾ ਲਾਸਟ ਜਿਹੜਾ 31 ਦਸੰਬਰ ਦਾ ਇੱਥੇ ਦਾ ਦੀਵਾਨ ਹੈ ਸੋ ਪਤਾ ਹੀ ਨਹੀਂ ਲੱਗਦਾ ਜ਼ਿੰਦਗੀ ਕਦੋਂ ਕਿੱਧਰ ਨੂੰ ਲੰਘੀ ਜਾਂਦੀ, ਬੜੀ ਛੇਤੀ ਸਾਲ ਜਿਹੜੇ ਗੁਜ਼ਰਦੇ ਜਾਂਦੇ, ਸਮਾਂ ਲੰਘਦਾ ਜਾਂਦਾ। ਮੈਂ 19 ਸਾਲ ਆ 5-6-7 ਜਨਵਰੀ ਨੂੰ ਹੋ ਜਾਣਗੇ ਸੰਗਤ ਵਿੱਚ ਵਿਚਰਦਿਆਂ, 19 ਸਾਲ ਪ੍ਰਚਾਰ ਕਰਦੇ ਆ, ਤੇ ਜਿਹੜੇ ਬੱਚੇ ਸੀ ਉਦੋਂ ਅੱਜ 19 ਸਾਲਾਂ ਦੇ ਹੋ ਗਏ, ਜਿਹੜੇ ਉਦੋਂ ਜੰਮੇ ਸੀ ਉਹ ਜਵਾਨ ਹੋ ਗਏ ਅੱਜ 19-19 ਸਾਲ ਦੇ, ਜਿਹਨਾਂ ਨੂੰ ਵੇਖਦੇ ਆ। ਤੇ ਮੈਨੂੰ ਪ੍ਰਬੰਧਕ ਵੀਰ ਦੱਸਦੇ ਸੀ ਵੀ 15 ਸਾਲ ਤੇ ਇੱਥੇ ਵੀ ਹੋ ਗਏ, ਮੰਡੀ ਵਿੱਚ ਪ੍ਰੋਗਰਾਮ ਹੁੰਦੇ ਆ 15 ਸਾਲ, ਤੇ 15 ਸਾਲਾਂ ਵਿੱਚੋਂ ਮੇਰਾ ਖਿਆਲ 2 ਕੁ ਵਾਰੀ ਦੀਵਾਨ ਨਹੀਂ ਲਾਏ ਹੋਣੇ, 2 ਸਾਲ ਇਦਾਂ ਦੇ ਹੋਣਗੇ, ਨਹੀਂ ਤੇ 13 ਕੁ ਵਾਰ ਤੇ ਲੱਗੇ ਹੀ ਹੋਣਗੇ। ਸੋ ਜਿਉਂਦੇ ਰਹੇ ਭਾਈ, ਜਿੰਨੇ ਕੁ ਜੋਗੇ ਹਾਂ ਤੁਹਾਡੇ ਵਿੱਚ ਹੀ ਆ, ਆਪਾਂ ਰਲ ਮਿਲ ਕੇ ਹਾਜ਼ਰੀਆਂ ਭਰਦੇ ਰਹੀਏ। ਤੇ ਵੀਰੋ ਭਾਈਓ, ਮੈਂ ਬਸ ਹੱਥ ਜੋੜ ਕੇ ਬੇਨਤੀ ਕਰਦਾ ਵੀ ਕੋਸ਼ਿਸ਼ ਕਰੋ ਗੁਰਮਤ ਸਮਝ ਆ ਜਾਏ। ਬੜਿਆਂ ਨੂੰ ਸਮਝ ਆ ਰਹੀ ਹੈ ਕਿ ਕਾਫਲਾ ਬਹੁਤ ਵੱਡਾ ਹੋ ਰਿਹਾ, ਚਾਰੇ ਪਾਸੇ ਰੌਲਾ ਪੈਣ ਦਾ ਕਾਰਨ ਵੀ ਇਹੀ ਹੈ ਵੀ ਗਿਣਤੀ ਵੱਧ ਰਹੀ ਹੈ। ਜੇ ਕੋਈ ਪੁੱਛਦਾ ਹੀ ਨਾ ਹੋਵੇ ਸਾਨੂੰ, ਫਿਰ ਨਹੀਂ, ਫਿਰ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ, ਇਹਨਾਂ ਨੂੰ ਪਤਾ ਵੀ ਸੁਣਨ ਵਾਲੇ ਵੱਧ ਰਹੇ ਆ ਲੋਕ। ਆ ਇੰਟਰਨੈਟ ਤੇ ਦੀਵਾਨ ਚੱਲਦਾ ਹੁੰਦਾ, ਹਜ਼ਾਰਾਂ ਸੰਗਤਾਂ ਘਰ 'ਚ ਬਹਿ ਕੇ ਸੁਣ ਰਹੀਆਂ, ਵਿਦੇਸ਼ਾਂ ਵਿੱਚ, ਇੱਥੇ, ਸਾਰੇ ਪਾਸੇ। ਸੋ ਇਸੇ ਕਰਕੇ ਪਿੱਟ ਸਿਆਪਾ ਬਹੁਤਾ ਪਿਆ ਹੋਇਆ ਹੈ ਵੀ ਸੁਣ ਰਹੇ ਆ ਨੌਜਵਾਨ, ਸਵਾਲ ਲੱਗ ਗਏ ਕਰ, ਤੇ ਜਿਹੜੇ ਸਵਾਲ ਇਹਨਾਂ ਦੇ ਮਾਈਂਡ ਵਿੱਚ ਨੇ ਨਾ, ਜੇ ਤਕੜੇ ਹੋ ਕੇ ਗੁਰਮਤ ਨੂੰ ਨਾ ਸਮਝਿਆ ਤੇ ਜਵਾਬ ਨਹੀਂ ਦੇ ਹੋਣੇ। ਇਹ ਥੋੜਾ ਵੀ ਵਿੱਚ ਬਹਿ ਜੂ ਕੋਈ ਬਾਬਾ ਆ ਕੇ, ਇਹਨਾਂ ਦੇ ਇਹੋ ਜਿਹੇ ਸਵਾਲ ਕਰਨਗੇ, ਭੱਜਣਾ ਪਊ ਗੱਡੀ ਭਜਾ ਕੇ ਵੀ ਯਾਰ ਇਹਨਾਂ ਦੇ ਜਵਾਬ ਕਿੱਥੋਂ ਦੇ, ਆਹ ਗੱਲਾਂ ਦੇ ਜਵਾਬ ਕਿੱਥੋਂ ਆਉਣਗੇ ਸਾਨੂੰ, ਆਉਣੇ ਨਹੀਂ ਜਵਾਬ। ਇਦਾਂ ਦੀ ਪੀੜ੍ਹੀ ਪੈਦਾ ਹੋ ਜਾਣੀ ਹੈ, ਆਉਣ ਵਾਲੀ ਪੀੜ੍ਹੀ ਬਹੁਤ ਸਵਾਲ ਕਰੇਗੀ। ਤੁਹਾਡੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਬੱਚੇ ਨੇ ਸਾਰੇ, ਤੇ ਸੋਸ਼ਲ ਮੀਡੀਆ ਨਿੱਕੀ ਨਿੱਕੀ ਗੱਲ ਉਹਨਾਂ ਦੇ ਦਿਮਾਗ ਵਿੱਚ ਵੜਦੀ ਹੈ, ਤੇ ਗੁਰਬਾਣੀ ਦੇ ਜਿਹੜੇ ਗੁਰਬਾਣੀ ਨੇ ਸਵਾਲ ਕੀਤੇ ਨੇ, ਜਦੋਂ ਮਹਾਰਾਜ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਜਾੜੇ ਕਾ ਬੰਦ, ਜਦੋਂ ਗੁਰਬਾਣੀ ਕਹਿੰਦੀ ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਜਦੋਂ ਬਾਣੀ ਦੇ ਆਹ ਸ਼ਬਦ ਆਉਣੇ ਹੈ ਤੇ ਫਿਰ ਬੜੇ ਸਵਾਲ ਖੜੇ ਹੋਣਗੇ, ਸਵਾਲ ਤੇ ਸਵਾਲ ਖੜੇ ਹੋਣਗੇ। ਤੇ ਇਹਨਾਂ ਸਵਾਲਾਂ ਦੇ ਜਵਾਬ ਦੇ ਨਹੀਂ ਹੋਣੇ ਗੁਰਬਾਣੀ ਦੇ ਇਦਾਂ ਦੇ ਸਵਾਲ। ਤਾਂ ਕਰਕੇ ਬੌਧਿਕ ਪੱਧਰ ਹੈ ਨਾ ਜਿਹੜਾ, ਸਾਨੂੰ ਬਹੁਤ ਉੱਚਾ ਚੁੱਕਣਾ ਪੈਣਾ, ਤੇ ਸੰਗਤ ਦਾ ਬੌਧਿਕ ਪੱਧਰ ਬਹੁਤ ਉੱਚਾ ਹੋ ਰਿਹਾ। ਅੱਜ ਕੱਲ੍ਹ ਪੜ੍ਹੇ ਲਿਖਿਆਂ ਦਾ ਬੌਧਿਕ ਪੱਧਰ ਹੈ ਜਿਹੜਾ, ਉਹ ਬਹੁਤ ਉੱਚਾ ਹੋ ਰਿਹਾ, ਤੇ ਸਾਡੇ ਵਰਗੇ ਜਿਹੜੇ ਸਟੇਜਾਂ ਤੇ ਬੋਲਣ ਵਾਲੇ ਹੈ ਉਹਨਾਂ ਨੂੰ ਉਦੋਂ ਵੀ ਉੱਚਾ ਕਰਨਾ ਪੈਣਾ ਵੀ ਇਹਨਾਂ ਦੇ ਸਵਾਲਾਂ ਦਾ ਜਵਾਬ ਕਿੱਦਾਂ ਹੈ, ਉਦੋਂ ਵੀ ਉੱਪਰਲੀ ਗੱਲ ਕਰਨੀ ਪੈਣੀ ਹੈ, ਸਮਝਣੀ ਪੈਣੀ ਹੈ, ਮਿਹਨਤ ਕਰਨੀ ਪੈਣੀ ਹੈ, ਤੇ ਜੇ ਨਹੀਂ ਸਮਝ ਸਕਦੇ ਫਿਰ ਘਰ ਬਹਿਣਾ ਪਏਗਾ ਜਾਂ ਫਿਰ ਮੇਰੇ ਵਰਗਿਆਂ ਨੂੰ ਘਰ ਬਹਿਣਾ ਪਏਗਾ, ਤਾਂ ਗੱਲ ਕਰੋ। ਤੇ ਜੇ ਆਉਣਾ ਸਾਹਮਣੇ ਤੇ ਫਿਰ ਖੁੱਲ੍ਹ ਕੇ ਹਰ ਗੱਲ ਨੂੰ, ਹਰ ਚੀਜ਼ ਨੂੰ ਸਹੀ ਤਰੀਕੇ ਨਾਲ ਐਕਸਪਲੇਨ ਕਰਨਾ ਪਏਗਾ। ਪਹਿਲੇ ਸਮਿਆਂ ਦੇ ਵਿੱਚ ਨਾ ਸਾਡੇ ਐਂ ਚੱਲਦਾ ਸੀ ਜੀ, ਪੁਰਾਣੇ ਵੇਲਿਆਂ ਦੇ ਵਿੱਚ ਤੇ ਐਂ ਚੱਲਦਾ ਸੀ, ਇੱਕ ਬਾਬਾ ਐਂ ਜੇ ਤੁਰਿਆ ਆਉਂਦਾ ਝੰਡੀ ਜੀ ਲਾ ਕੇ ਗੱਡੀ ਨੂੰ, ਇੱਕ ਇੱਧਰੋਂ ਤੁਰਿਆ ਆਉਂਦਾ ਗੱਡੀ ਤੇ, ਕਿੱਧਰੋਂ ਐਂ ਫਿਰਦੇ ਹੁੰਦੇ ਸੀ ਸਾਰੇ ਪਾਸੇ। ਪਰ ਹੁਣ ਜ਼ਮਾਨਾ ਬਦਲ ਗਿਆ, ਹੁਣ ਬੌਧਿਕ ਵਿਕਾਸ ਹੋ ਗਿਆ, ਜਿਵੇਂ ਐਜੂਕੇਸ਼ਨ ਅੱਜ ਆ ਗਈ ਨਾ, ਪੜ੍ਹਾਈ ਆ ਗਈ, ਏਦਾਂ ਹੀ ਧਰਮ ਵਾਲੇ ਪਾਸੇ ਵੀ ਲੋਕ ਸਿਆਣੇ ਹੋ ਗਏ, ਅੱਖਾਂ ਖੁੱਲ੍ਹਣ ਲੱਗ ਗਈਆਂ ਵੀ ਯਾਰ ਆਹ ਗੱਲਾਂ ਤੇ ਸੋਚੀਆਂ ਹੀ ਨਹੀਂ ਕਦੇ। ਮੈਂ ਆਪਣੀ ਗੱਲ ਕਰਦਾ, ਮੈਂ ਹੀ ਨਹੀਂ ਸੋਚੀਆਂ, ਮੈਂ ਆਪਣੀ ਗੱਲ ਦੱਸਦਾ ਵੀ ਮੈਂ ਸੋਚਦਾ ਵੀ ਯਾਰ ਏਦਾਂ ਕਦੇ ਸੋਚਿਆ ਹੀ ਨਹੀਂ, ਇਹਨਾਂ ਨੁਕਤਿਆਂ ਨੂੰ ਕਿਉਂ ਨਹੀਂ ਸਮਝਿਆ ਮਾਈ। ਪਰ ਚਲੋ ਸ਼ੁਕਰ ਹੈ, ਹੁਣ ਵੀ ਦਿਨ ਤੇ ਰਾਤ ਸ਼ੁਕਰਾਨਾ ਮੇਰੇ ਗੁਰੂ ਦਾ ਕਰਦਾ ਹੈ, ਕਰਦੇ ਰਹੀਦਾ ਵੀ ਸੱਚੇ ਪਾਤਸ਼ਾਹ ਹੁਣ ਵੀ ਕੋਈ ਨਹੀਂ, ਕੁਛ ਨਹੀਂ ਵਿਗੜਿਆ, ਅੱਜ ਵੀ ਸਮਝ ਆਉਂਦੀ ਹੈ ਤੇ ਸਮਝਾਈ ਜਾਇਓ, ਬਸ ਕਿਰਪਾ ਰੱਖਿਓ ਐਂ ਨੁਕਤੇ ਜਿਹੜੇ ਸਮਝ ਆਈ, ਪਰ ਜਿਵੇਂ ਜਿਵੇਂ ਮੇਰੇ ਪਕੜ ਚ ਆਉਂਦੀ ਹੈ ਗੱਲ ਮੈਂ ਅੱਗੇ ਸਾਂਝੀ ਕਰਦਾ ਰਹਿੰਦਾ। ਬਹੁਤ ਕੁਝ ਸਮਝਣਾ ਹੈ ਭਾਈ, ਅਜੇ ਵੀ ਬਹੁਤ ਕੁਝ ਸਮਝਣਾ ਹੈ, ਨਹੀਂ ਕੋਈ ਵੀ ਸਿਰੇ ਨਹੀਂ ਪਹੁੰਚ ਸਕਦਾ, ਸਾਰੀ ਜ਼ਿੰਦਗੀ ਅਸੀਂ ਸਿੱਖਿਆਰਥੀ ਰਹਿਣਾ, ਸਿੱਖ ਰਹਿਣਾ ਹੈ, ਸਿੱਖੀ ਚੱਲਾਂਗੇ ਬਸ, ਨਾ ਤੁਹਾਡਾ ਗਿਆਨ ਮੁੱਕਣਾ ਤੇ ਨਾ ਅਸੀਂ ਸਿੱਖਣੋਂ ਹਟਣਾ, ਸਿੱਖ ਦੇ ਰਹਿਣਾ, ਅੱਗੇ ਨੂੰ ਵਧਣਾ, ਭਾਵੇਂ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜੋ ਸਮਝ ਆਊ ਉਹਨੂੰ ਮੰਨਾਂਗੇ, ਉਹਨੂੰ ਲਾਗੂ ਵੀ ਕਰਾਂਗੇ ਤੇ ਉਹਨੂੰ ਅੱਗੇ ਸੁਣਾਵਾਂਗੇ, ਜਿਹੜੀ ਜਿਹੜੀ ਗੱਲ ਪਕੜ ਚ ਆਉਂਦੀ ਹੈ ਅੱਗੇ ਦੱਸਾਂਗੇ। ਅਸੀਂ ਲਕੀਰ ਦੇ ਫਕੀਰ ਨਹੀਂ ਭਾਈ, ਅਸੀਂ ਉਸ ਲਕੀਰ ਦੇ ਫਕੀਰ ਹਾਂ ਜਿਹੜੀ ਗੁਰੂ ਨੇ ਖਿੱਚੀ ਹੈ, ਹੋਰ ਕਿਸੇ ਦੀ ਵੀ ਖਿੱਚੀ ਹੋਈ ਲਕੀਰ ਹੋਵੇ ਸਾਡੇ ਲਈ ਉਹ ਮਿਹਣਾ ਨਹੀਂ ਰੱਖਦੀ। ਜਿਹੜੀ ਗੱਲ ਮੇਰੇ ਗੁਰੂ ਸਾਹਿਬ ਨੇ ਕਹੀ ਹੈ ਨਾ, ਆਹ ਗੱਲ ਵੱਡੇ ਤੋਂ ਵੱਡਾ ਬਾਬਾ ਕਹਿ ਦੇ ਵੀ ਗੁਰੂ ਸਾਹਿਬ ਨੇ ਐਂ ਕਿਹਾ, ਲੜਕੀ ਤੋਂ ਲੜਕਾ ਬਣ ਗਿਆ, ਮੈਂ ਕਹੂੰਗਾ ਨਾ ਬਾਬਾ, ਚਾਹੇ ਤੂੰ ਹੋਏਗਾ ਬ੍ਰਹਮ ਗਿਆਨੀ, ਮੈਂ ਨਹੀਂ ਤੇਰੀ ਮੰਨਦਾ। ਮੇਰੇ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਆ ਵੀ ਲੜਕਾ ਤੇ ਲੜਕਿਆਂ ਦੇ ਵਿੱਚ ਲੜਕੀਆਂ ਨੇ ਤੇ ਲੜਕਿਆਂ ਦੇ ਵਿੱਚ ਲੜਕਿਆਂ ਵਿੱਚ ਲੜਕੀਆਂ ਨੇ ਤੇ ਲੜਕੀਆਂ ਦੇ ਵਿੱਚ ਲੜਕੇ ਨੇ, ਔਰਤ ਦੇ ਵਿੱਚ ਮਰਦ ਸਮਾਇਆ ਹੋਇਆ, ਮਰਦ ਵਿੱਚ ਔਰਤ ਸਮਾਈ ਹੋਈ ਹੈ। ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ, ਆਹ ਲਕੀਰ ਹੈ ਨਾ ਜਿਹੜੀ, ਇਹਦੇ ਫਕੀਰ ਰਵਾਂਗੇ। ਇਹ ਕੁਦਰਤ ਦੇ ਨਾਲ ਜੁੜੀ ਹੋਈ ਹੈ, ਇਹ ਪਰਮਾਤਮਾ ਦੇ ਨਿਯਮਾਂ ਨਾਲ ਜੁੜੀ ਹੋਈ ਹੈ। ਇਹ ਪਰਮਾਤਮਾ ਦੇ ਨਿਯਮ ਕੋਈ ਨਹੀਂ ਤੋੜ ਸਕਦਾ, ਜੰਮਿਆ ਨਹੀਂ ਕੋਈ ਰੱਬ ਦੇ ਨਿਯਮ ਤੋੜਨ ਵਾਲਾ, ਬ੍ਰਹਮ ਗਿਆਨੀ ਕੋਈ ਵੱਡੇ ਤੋਂ ਵੱਡਾ ਤੁਰਿਆ ਫਿਰੇ ਇੱਥੇ। ਸਾਡੇ ਵਾਸਤੇ ਸਤਿਗੁਰੂ ਦੀ ਬਾਣੀ, ਸਤਿਗੁਰੂ ਦਾ ਸੱਚਾ ਗਿਆਨ ਤੇ ਕਾਦਰ ਦੀ ਕੁਦਰਤ ਨਾਲ ਰਿਲੇਟਡ ਜਿਹੜੇ ਬਚਨ ਨੇ ਉਹ ਵੱਡੀ ਗੱਲ ਹੈ। ਉਹਨਾਂ ਨੂੰ ਅਸੀਂ ਸਮਝ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ। ਆਓ ਗੱਜ ਕੇ ਹੁਣ ਪੜੋ, ਸਤੋਤਰ ਪੜ੍ਹਦੇ ਹਾਂ ਅੱਜ। ਫਿਰ ਹੁਕਮਨਾਮੇ ਸੁਣੋ, ਫਿਰ ਗੁਰੂ ਜੀ ਜਾਣਗੇ, ਫਿਰ ਆਪਾਂ ਚੱਲ, ਗੁਰੂ ਜੀ ਜਾਣਗੇ ਫਿਰ ਚੱਲਿਓ, ਪਹਿਲਾਂ ਨਾ ਜਾਇਓ। 5 ਮਿੰਟ ਲੱਗਣੇ ਨੇ, ਕੋਈ ਫਰਕ ਨਹੀਂ ਪੈਂਦਾ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ। ਤਨ ਹੈ, ਤਨ ਹੈ ਗੁਰੂ ਨਾਨਕ ਸਾਹਿਬ, ਤਨ ਹੈ, ਤਨ ਹੈ, ਤਨ ਹੈ, ਤਨ ਹੈ ਧਨ ਹੈ, ਧਨ ਹੈ, ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ, ਧਨ ਹੈ, ਧਨ ਹੈ, ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ, ਧਨ ਹੈ, ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ, ਧਨ ਹੈ, ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ ਬਾਬਾ, ਧਨ ਹੈ ਗੁਰੂ ਰਾਮਦਾਸ ਸਾਹਿਬ, ਧਨ ਹੈ, ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ, ਧਨ ਹੈ, ਧਨ ਹੈ ਗੁਰੂ ਅਰਜਨ ਦੇਵ ਸਾਹਿਬ, ਧਨ ਹੈ, ਧਨ ਹੈ, ਧਨ ਹੈ ਗੁਰੂ ਅਰਜਨ ਦੇਵ ਸਾਹਿਬ, ਧਨ ਹੈ, ਧਨ ਹੈ, ਧਨ ਹੈ, ਧਨ ਹੈ ਬਾਬਾ, ਧਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ, ਧਨ ਹੈ, ਧਨ ਹੈ, ਧਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ, ਧਨ ਹੈ ਗੁਰੂ ਸ਼੍ਰੀ ਹਰ ਰਾਏ ਸਾਹਿਬ, ਧਨ ਹੈ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ, ਹਰ ਰਾਏ ਸਾਹਿਬ, ਧਨ ਹੈ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ, ਧਨ ਗੁਰੂ ਤੇਗ ਬਹਾਦਰ ਸਾਹਿਬ, ਧਨ ਹੈ, ਧਨ ਹੈ, ਧਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧਨ ਹੈ ਪੁੱਤਰਾਂ ਦੇ ਦਾਦੀ, ਪੁੱਤਰਾਂ ਦੇ ਦਾਦੀ, ਧਨ ਹੈ ਮੇਰੇ ਬਾਜਾਂ ਵਾਲੇ, ਸੰਤ ਸਿਪਾਹੀ, ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਸੰਤ ਸਿਪਾਹੀ, ਧਨ ਹੈ ਵਾਜਾਂ ਵਾਲੇ, ਧਨ ਹੈ ਗਿਆਨ ਦੇ ਸਾਗਰ, ਧਨ ਹੈ ਗੁਰੂ ਗ੍ਰੰਥ ਸਾਹਿਬ ਜੀ, ਗਿਆਨ ਦੇ ਸਾਗਰ, ਧਨ ਹੈ ਗੁਰੂ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਮੇਰਾ ਪੰਥ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਵਿਛੜੇ ਲੱਗਣ ਗੇ ਬੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਵਿਛੜੇ ਲੱਗਣ ਗੇ ਬੋਲ ਪਿਆਰਿਆ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਮੰਗਣ ਗੁਰਬਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਬੇਦਾਈ ਦਾ ਖੇਲੇ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਕਰਮੀਆਂ ਖੋੜੀ ਕੇ ਨੇੜੇ ਕੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਕੰਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਗੋਏ ਸੋ ਤੁਮਰੀ ਗਤ ਮਿਤ ਤੁਮ ਕੀ ਜਾਨੀ ਨਾਨਕ ਦਾਸ ਤੁਧਿਆ ਗੈ ਅਰਦਾਸ ਹਮਾਰੀ ਜੀਓ ਪਿੰਡ ਸਾਭ ਕਹੋ ਨਾਨਕ ਸਾਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਪੁਜਾਏ

ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਨੇ ਹੱਥ ਦੇ ਰੱਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਓ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ